Thank you. ਸਤਨਾਮ ਸ਼੍ਰੀ ਵਾਹਿਗੁਰੂ ਐਸੀ ਲਾਲ ਤੁਝ ਬਿਨ ਕੌਣ ਕਰੇ ਬੋਲੋ ਜੀ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਮਾਥੇ ਛਤਰ ਧਰੇ ਜਾਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਣ ਸਦਨਾ ਸਹਿਣ ਕਹਿ ਰਵਿਦਾਸ ਸੁਣੋ ਹੋਰੇ ਸੰਤ ਹੋ ਹਰ ਜੀਉ ਤੇ ਸਭੈ ਸਰੈ ਭਗਤ ਰਵਿਦਾਸ ਜੀ ਕਹਿੰਦੇ ਮੇਰਿਆ ਰੱਬਾ ਜਿਵੇਂ ਮਾਵਾਂ ਪਿਆਰ ਵਿੱਚ ਆਪਣੇ ਮਾਂ ਬੱਚੇ ਨੂੰ ਲਾਲ ਕਹਿੰਦੀ ਹੈ ਮੇਰਾ ਹੀਰਾ ਮੇਰਾ ਲਾਲ ਮੇਰਾ ਚਾਚਾ ਏਦਾਂ ਹੀ ਭਗਤ ਰਵਿਦਾਸ ਜੀ ਪਰਮਾਤਮਾ ਨੂੰ ਕਹਿੰਦੇ ਹੈ ਲਾਲ ਪਿਆਰ ਵਿੱਚ ਐਸੀ ਲਾਲ ਇਹੋ ਜਿਹੀ ਕਿਰਪਾ ਮੇਰੇ ਰੱਬ ਜੀ ਤੇਰੇ ਬਿਨਾ ਕੋਈ ਨਹੀਂ ਕਰ ਸਕਦਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤੂੰ ਗਰੀਬ ਨਿਵਾਜ ਹੈ ਤੂੰ ਆਪਣੇ ਪਿਆਰਿਆਂ ਦੇ ਸਿਰ ਤੇ ਛਤਰ ਚੁਲਾ ਦਿੰਦਾ ਬਾਹਰਲਾ ਛਤਰ ਨਹੀਂ ਸਮਝ ਦਾ ਛਤਰ ਅਕਲ ਦਾ ਜਿਹਦੇ ਤੇ ਕਿਰਪਾ ਕਰਨਾ ਉਹਨੂੰ ਅਕਲ ਦੇ ਦਿੰਦਾ ਗੁਣ ਦੇ ਦਿੰਦਾ ਜ਼ਿੰਦਗੀ ਵਿੱਚ ਜੇ ਗੁਣ ਆ ਗਏ ਸਮਝ ਆ ਗਈ ਉਹ ਸਮਝ ਲਓ ਛਤਰ ਚੁਲ ਗਿਆ ਇਸ ਕਰਕੇ ਮੇਰੇ ਮਾਲਕ ਜੀ ਇਹੋ ਜਿਹੀ ਕਿਰਪਾ ਤੇਰੇ ਬਿਨਾਂ ਕੋਈ ਨਹੀਂ ਕਰ ਸਕਦਾ ਪਰ ਗੱਲ ਉਹਨਾਂ ਤੇ ਇਹ ਬਖਸ਼ਿਸ਼ ਵਰਤਦੀ ਹੈ ਜਿਹੜੇ ਇਹ ਬਖਸ਼ਿਸ਼ ਇਹ ਮਿਹਰ ਉਹਨਾਂ ਤੇ ਵਰਤਦੀ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆਪਣਾ ਮਨ ਜੋੜਦੇ ਹੈ ਕੱਲਾ ਜੀਵ ਨਾ ਬੋਲੇ ਮਨ ਸਾਡਾ ਜਿਹੜਾ ਹਰ ਜਗ੍ਹਾ ਹਾਜ਼ਰ ਹੈ ਉਹਦੇ ਨਾਲ ਜੁੜੇ ਫਿਰ ਉਹ ਪਰਮਾਤਮਾ ਦੇ ਰੱਬੀ ਗੁਣ ਜਿਹੜੇ ਹੈ ਸਾਡੀ ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਇਸ ਕਰਕੇ ਆਓ ਯਤਨ ਕਰੀਏ ਗੁਰਬਾਣੀ ਦੇ ਜ਼ਰੀਏ ਸ਼ਬਦ ਦੇ ਜ਼ਰੀਏ ਸਾਡਾ ਮਨ ਰੱਬ ਜੀ ਨਾਲ ਪਰਮਾਤਮਾ ਨਾਲ ਜੁੜ ਸਕੇ ਸਾਵਲ ਸੁੰਦਰ ਰਾਮਈਆ ਸ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਮੇਰਾ ਮਨ ਪੜੋ ਸਾਵਲ ਰਾਮਈਆ ਮੇਰਾ ਮਨ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਹੋਏ ਮਹੋਏ ਕਿੰਬਾ ਹੋਏ ਮਹੋਏ ਜਿੱਤ ਘਟਨਾ ਪੁਨਾ ਉਪਜੈ ਜਿੱਤ ਘਟਨਾ ਉਪਜੈ ਜਿੱਤ ਘਟਨਾ ਉਪਜੈ ਫੂਟ ਮਰੇ ਜਨ ਸੋਏ ਫੂਟ ਮਰੇ ਜਨ ਸੋਏ ਫੂਟ ਮਰੇ ਜਨ ਸੋਏ ਫੂਟ ਮਰੇ ਜਨ ਸੋਏ ਫੂਟ ਮਰੇ ਜਨ ਸੋਏ ਜਨ ਸੋਏ ਸਾਵਲ ਸੰਤਰ ਰਵਈਆ ਮੇਰਾ ਮਨ ਲਾਗ ਤੋ ਮੇਰਾ ਮਨ ਲਾਗਾ ਹੋਏ ਮੇਰਾ ਮਨ ਲਾਗਾ ਹੋਏ ਮੇਰਾ ਮਨ ਲਾਗਾ ਹੋਏ ਮੇਰਾ ਮਨ ਲਾਗਾ ਰਵਈਆ ਮੇਰਾ ਮਨ ਲਾਗ ਹੋ ਸਾਵਲ ਸੁੰਦਰ ਰਵਈਆ ਲਾਗ ਹੋ ਸਾਵਲ ਸੁੰਦਰ ਪੜੋ ਪਿਆਰਿਓ ਮੇਰਾ ਮਨ ਲਾਗਾ ਹੋਏ ਮੇਰਾ ਮਨ ਲਾਗਾ ਹੋਏ ਮੇਰਾ ਮਨ ਲਾਗਾ ਰਵਈਆ ਮੇਰਾ ਮਨ ਲਾਗ ਹੋ ਸਾਵਲ ਸੁੰਦਰ ਰਵਈਆ ਮੇਰਾ ਮਨ ਲਾਗ ਹੋ ਮੇਰਾ ਮਨ ਲਾਗ ਮਨ ਲਾਗਾ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਕਮਲ ਸੁੰਦਰ ਰਵਈਆ ਮੇਰਾ ਮਨ ਲਾਗ ਸਾਵਲ ਸੁੰਦਰ ਰਵਈਆ ਮੇਰਾ ਮਨ ਲਾਗਾ ਤੋਹੇ ਮਿਲ ਕੇ ਬਈ ਸਾਥ ਜੀ ਵੀ ਨਾ ਬੋਲੇ ਮਨ ਵੀ ਫੀਲ ਕਰੇ ਹਾਜ਼ਰ ਹੋ ਏਕ ਜੋਤ ਏਕ ਮਿਨੀ ਕਿੰਬਾ ਹੋਏ ਜਿਤ ਘਟ ਨਾਮ ਉਪਜ ਫੂਟ ਮਰੇ ਜਨ ਸਾਵਲ ਸੁੰਦਰ ਰਾਮਈਆ ਮੇਰਾ ਮਨ ਸਾਧ ਮਿਲਣ ਸਿੱਧ ਪਾਈਏ ਕੇ ਇਹ ਜੋਗ ਕੇ ਪੋ ਦੋਹੋਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਜਨਾ संसार नहीं Vaheguru, Vaheguru, Vaheguru, Vaheguru, Vaheguru, Vaheguru,

ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਇੱਕ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਉਦਮ ਬਖਸ਼ਿਆ, ਬੜੇ ਉਤਸ਼ਾਹ ਨਾਲ ਅੱਜ ਤੀਸਰੇ ਔਰ ਲਾਸਟ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਜਿੰਨਾ ਕੁ ਸਮਾਂ ਸਾਡੇ ਪਾਸ ਹੈ, ਕੋਸ਼ਿਸ਼ ਕਰੀਏ ਕਿ ਮਨ ਬਿਰਤੀ ਇਕਾਗਰ ਕਰਕੇ ਬੈਠਿਆ ਜਾਵੇ। ਫਿਰ ਪਤਾ ਹੀ ਨਹੀਂ ਲੱਗਦਾ ਜੀ ਸਮਾਂ ਕਦੋਂ ਲੰਘ ਜਾਂਦਾ ਹੈ। ਪਿਆਰ ਦਾ ਤੇ ਇਕਾਗਰਤਾ ਦਾ ਤੇ ਗਹਿਰਾ ਸੰਬੰਧ ਹੈ। ਜਿੱਥੇ ਪ੍ਰੇਮ ਹੋਵੇ ਉੱਥੇ ਧਿਆਨ ਆਪੇ ਹੀ ਲੱਗਦਾ। ਜਿਹਦੇ ਨਾਲ ਪਿਆਰ ਨਾ ਹੋਵੇ ਭਾਵੇਂ ਜਿੰਨਾ ਮਰਜ਼ੀ ਕੋਸ਼ਿਸ਼ ਕਰੀ ਜਾਓ ਫਿਰ ਡਿੱਗਦਾ ਹੀ ਨਹੀਂ। ਇੰਟਰਸਟ ਹੈ ਨਾ ਜਿਹੜਾ, ਜਿਹਦੇ ਵਿੱਚ ਸਾਡਾ ਇੰਟਰਸਟ ਹੈ, ਉਹਦੀਆਂ ਬੇਤੁਕੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਵੀ ਅਸੀਂ ਇਹ ਮੰਨ ਕੇ ਚੱਲੀਏ ਵੀ ਗੁਰਬਾਣੀ ਵਿੱਚ ਬੜੀ ਜਾਨ ਹੈ ਸਾਡੇ ਚ ਭਰਨ ਲਈ। ਗੁਰਬਾਣੀ ਸਾਡੇ ਲਈ ਜ਼ਰੂਰੀ ਹੈ, ਜੇ ਸਾਡੇ ਲਈ ਇਹ ਹੋਏਗਾ ਤਾਂ ਫਿਰ ਸਾਡਾ ਮਨ ਆਪੇ ਟਿਕ ਜਾਣਾ। ਪਿਆਰ ਹੈ ਜਿੱਥੇ ਉੱਥੇ ਧਿਆਨ ਹੁੰਦਾ ਹੀ ਹੈ। ਜੇ ਬੱਚੇ ਨਾਲ ਪਿਆਰ ਹੈ ਤੇ ਅਮਰੀਕਾ ਕੈਨੇਡਾ ਵਿੱਚ ਬੈਠਾ ਭਾਵੇਂ ਆਸਟ੍ਰੇਲੀਆ ਪੜ੍ਹਦਾ ਤਾਂ ਵੀ ਉਹਦੀ ਰੋਟੀ ਦਾ ਫਿਕਰ ਕਰਦੀ ਹੈ ਮਾਂ। ਧਿਆਨ ਹੈ, ਪਿਆਰ ਤੇ ਧਿਆਨ ਹੋਣਾ ਹੀ। ਜਦੋਂ ਸਮਝ ਪੈ ਜਾਏਗੀ ਨਾ ਵੀ ਗੁਰਬਾਣੀ ਦੀ ਸਾਡੀ ਜ਼ਿੰਦਗੀ ਵਿੱਚ ਮਹਾਨਤਾ ਹੈ, ਸਾਨੂੰ ਗੁਰਬਾਣੀ ਦੀ ਲੋੜ ਹੈ, ਫਿਰ ਮੇਰੇ ਵਰਗਾ ਇੱਦਾਂ ਕਵੇ ਧਿਆਨ ਟਿਕਾਓ ਫਿਰ ਤੇ ਆਪੇ ਟਿਕ ਜਾਣਾ। ਪਿਆਰ ਧਿਆਨ ਆਪੇ ਖਿੱਚ ਪੈਣੀ, ਕਹਿਣ ਦੀ ਤੇ ਲੋੜ ਹੀ ਨਹੀਂ ਪੈਣੀ, ਫਿਰ ਤੇ ਤੁਹਾਡੇ ਅੰਦਰ ਹੀ ਆਉਣਾ ਵੀ ਆ ਸ਼ਬਦ ਕਿਹੜੇ ਪਾਤਸ਼ਾਹ ਦਾ, ਇਹ ਮੇਰੇ ਧਿਆਨ ਵਿੱਚ ਹੀ ਨਹੀਂ ਸੀ, ਮੈਂ ਪੜ੍ਹਿਆ ਹੀ ਨਹੀਂ, ਇਹ ਕਿਹੜੇ ਅੰਗ ਤੇ ਲਿਖਿਆ, ਇਹਦਾ ਅਰਥ ਕੀ ਬਣਿਆ, ਇਹਦਾ ਮੀਨਿੰਗ ਕੀ ਹੈ, ਮਤਲਬ ਗੁਰੂ ਜੀ ਕਹਿਣਾ ਕੀ ਚਾਹੁੰਦੇ ਸਨ। ਇੰਟਰਸਟ ਬਣਿਆ ਤਾਂ ਕਰਕੇ ਪਿਆਰ ਪਾਓ ਪਿਆਰਿਓ। ਜਦੋਂ ਪ੍ਰੇਮ ਪੈ ਜਾਂਦਾ ਫਿਰ ਆਪੇ ਹੀ ਧਿਆਨ ਟਿਕ ਜਾਂਦਾ। ਸੋ ਜਿੰਨਾ ਕੁ ਸਮਾਂ ਹੈ ਆਪਾਂ ਇਕਾਗਰਤਾ ਬਣਾ ਕੇ ਬੈਠੀਏ। ਮੱਥਾ ਟੇਕਣ ਵਾਲੇ ਫਟਾਫਟ 2-4 ਮਿੰਟ ਵਿੱਚ ਟੇਕ ਲਓ ਕਿਉਂਕਿ ਸਮਾਂ ਕਾਫੀ ਹੋ ਗਿਆ। ਪਹਿਰੇਦਾਰ ਵੀਰ ਅੱਧ ਤੋਂ ਪਿੱਛੇ ਰਸਤਾ ਬੰਦ ਕਰ ਲੈਣ ਜਿਵੇਂ ਅੱਗੇ ਕਰਦੇ ਹੋ ਰੋਜ਼। ਜਿਹੜੇ ਰਹਿ ਜਾਣਗੇ ਉਹ ਆਪਣੀ ਪ੍ਰੇਮ ਭੇਟਾ ਬਾਅਦ 'ਚ ਰੱਖ ਲੈਣਗੇ, ਮੱਥਾ ਤੇ ਉੱਥੋਂ ਵੀ ਟਿਕ ਜਾਣਾ। ਜਿੱਥੇ ਵੀ ਕਿਤੇ ਖੜੇ ਨੇ ਪਿੱਛੇ ਹੀ ਉੱਥੇ ਹੀ ਬਿਠਾ ਦਿਓ। ਅੱਧ ਤੋਂ ਪਿੱਛੇ ਰਸਤਾ ਜਿਹੜਾ ਬੰਦ ਕਰ ਲਓ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ। ਲਓ ਜੀ ਆਪਾਂ ਕੱਲ੍ਹ ਵਾਲੀ ਗੱਲ ਜ਼ਰਾ ਯਾਦ ਕਰੋ ਵੀ ਆਪਾਂ ਕੱਲ੍ਹ ਇੱਕ ਗੱਲ ਕਰਦੇ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕੀ ਲੈਣ ਆਉਣਾ ਭਲਾ? ਗਿਆਨ ਲੈਣ, ਅਕਲ ਲੈਣ, ਸਮਝ ਲੈਣ। ਸਾਨੂੰ ਪਤਾ ਹੋਵੇ ਕਿ ਮੈਂ ਗੁਰਦੁਆਰੇ ਕਿਉਂ ਚੱਲਿਆ। ਗੁਰਦੁਆਰਾ ਸਾਹਿਬ ਸਾਡਾ ਸਕੂਲ ਹੈ, ਗੁਰਦੁਆਰਾ ਇੱਕ ਸੰਸਥਾ ਹੈ, ਗੁਰਦੁਆਰਾ ਸਾਹਿਬ ਵਿੱਚ ਸਾਨੂੰ ਐਜੂਕੇਟ ਕੀਤਾ ਜਾਂਦਾ ਹੈ, ਐਜੂਕੇਸ਼ਨ ਮਿਲਦੀ ਹੈ, ਗਿਆਨ ਮਿਲਦਾ ਹੈ, ਸਮਝ ਮਿਲਦੀ ਹੈ। ਅਸੀਂ ਗੁਰਦੁਆਰੇ ਅਕਲ ਲੈਣ ਜਾਂਦੇ ਹਾਂ ਤੇ ਸਾਡੇ ਤੇ ਇਦਾਂ ਕਿਹਾ ਜਾਂਦਾ, ਚੱਲੀ ਹੈ ਘਰ ਵਾਲੀ ਨੂੰ ਕਹਿੰਦਾ ਮੇਰੇ ਲਈ ਪ੍ਰਸ਼ਾਦ ਲੈ ਆਈ, ਇਦਾਂ ਕਹਿੰਦੇ ਵੀ ਤੂੰ ਪ੍ਰਸ਼ਾਦ ਲੈ ਆਈ ਮੇਰੇ ਲਈ। ਜਾਂ ਫਿਰ ਐ ਕਹੀਏ ਵੀ ਅਕਲ ਕੁਝ ਸਿੱਖ ਕੇ ਆਈ, ਆ ਕੇ ਮੈਨੂੰ ਦੱਸਦੀ, ਅੱਜ ਮੇਰੇ ਕੋਲ ਸਮਾਂ ਨਹੀਂ, ਅੱਜ ਮੈਨੂੰ ਦੱਸੀ ਆ ਵੀ ਅੱਜ ਕੀ ਅਕਲ ਮਿਲੀ ਆ, ਜੀਵਨ ਜਾਚ ਕੀ ਮਿਲੀ ਹੈ, ਸਮਝ ਕੀ ਮਿਲੀ ਹੈ। ਗੁਰੂ ਸਾਹਿਬ ਸਾਨੂੰ ਜਿਉਣ ਦੀ ਕਲਾ ਸਿਖਾਉਂਦੇ ਆ ਤੇ ਜਿਹੜਾ ਬੰਦਾ ਗੁਰਬਾਣੀ ਦਾ ਗਿਆਨ ਦਿਲੋਂ ਪ੍ਰਾਪਤ ਕਰਦਾ ਹੈ ਕਿ ਮੇਰੀ ਜ਼ਿੰਦਗੀ 'ਚ ਆਨੰਦ ਆਵੇ, ਫਿਰ ਉਹਨੂੰ ਆਨੰਦ ਜ਼ਰੂਰ ਪ੍ਰਾਪਤ ਹੋ ਜਾਂਦਾ ਹੈ। ਫਿਰ ਦਿਲੋਂ ਕਹਾਂਗੇ ਵੀ ਆਨੰਦ ਭਇਆ ਮੇਰੀ ਮਾਏ, ਕਦੋਂ? ਸਤਿਗੁਰੂ ਮੈਂ ਪਾਇਆ। ਸਤਿਗੁਰੂ ਦਾ ਪਾਉਣਾ ਕੀ ਹੈ? ਸੱਚਾ ਗਿਆਨ। ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ। ਜਦੋਂ ਸੱਚਾ ਗਿਆਨ ਮਿਲ ਗਿਆ, ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ ਤੇ ਆਨੰਦ ਤੇ ਫਿਰ ਆਪੇ ਹੀ ਆ ਜਾਣਾ। ਗਲਤੀਆਂ ਕੋਈ ਕਰਨੀਆਂ ਨਹੀਂ, ਮਾੜਾ ਕੰਮ ਕੋਈ ਕਰਨਾ ਨਹੀਂ, ਫਿਰ ਤੇ ਆਨੰਦ ਹੀ ਆਨੰਦ ਹੈ ਨਾ। ਆਨੰਦ ਕਿਉਂ ਨਹੀਂ ਸਾਡੀ ਜ਼ਿੰਦਗੀ 'ਚ? ਕਿਉਂਕਿ ਅਸੀਂ ਗਲਤੀਆਂ ਬਹੁਤ ਕਰਦੇ ਹਾਂ, ਸਾਡੇ ਅੰਦਰ ਤੇ ਸਾਰਾ ਕੁਛ ਹੀ ਹੈ, ਪੜਦੇ ਪਾਉਂਦੇ ਹਾਂ ਬੜਾ, ਫਿਰ ਕਵਰ ਕਰਦੇ ਰਹਿੰਦੇ ਹਾਂ ਸਾਰੀ ਜ਼ਿੰਦਗੀ। ਅਸਲ ਵਿੱਚ ਅਸੀਂ ਪਰੇਸ਼ਾਨ ਆਪਣੀਆਂ ਗਲਤੀਆਂ ਕਰਕੇ ਹੀ ਹਾਂ। ਜਿਹੜੇ ਸਾਡੇ ਪਾਪ ਨੇ, ਪਾਪ ਮਤਲਬ ਭੈੜੀ ਸੋਚ, ਭੈੜੇ ਵਿਕਾਰ, ਵਿਚਾਰ, ਔਗਣ, ਉਹ ਸਾਨੂੰ ਟਿਕਣ ਨਹੀਂ ਦਿੰਦੇ। ਪਿਕਚਰਾਂ ਤੇ ਅੰਦਰ ਖਿੱਚੀਆਂ ਹੀ ਪਈਆਂ ਨੇ ਨਾ, ਬਾਹਰੋਂ ਬੰਦਾ ਭਾਵੇਂ ਕਿਸੇ ਤੋਂ ਪੜਦਾ ਜਿੰਨਾ ਮਰਜ਼ੀ ਰੱਖ ਲੇ, ਅੰਦਰ ਤੇ ਪਿਕਚਰਾਂ ਬਣੀਆਂ ਹੀ ਪਈਆਂ ਨੇ, ਉਹ ਤੇ ਫੋਟੋ ਅੰਦਰ ਆਈ ਹੋਈ ਹੈ, ਜਿਹਨੂੰ ਗੁਪਤ ਚਿੱਤਰ ਕਹਿੰਦੇ ਹੈ। ਬਹੁਤ ਵਾਰ ਸਟੇਜਾਂ ਤੇ ਕਹੀ ਇਹ ਗੱਲ, ਬਹੁਤ ਵਾਰ ਬੇਨਤੀ ਕਰੀਦੀ ਹੈ ਨਾ, ਪਰ ਜਿਵੇਂ ਹੁਣ ਮੰਨ ਲਓ ਆਮ ਹੀ ਇਹ ਪ੍ਰਚਲਿਤ ਹੈ ਵੀ ਗੁਪਤ ਚਿੱਤਰ ਹੁੰਦੇ ਹੈ ਜੀ, ਇੱਕ ਸੱਜੇ ਮੋਢੇ ਤੇ ਬੈਠਾ, ਇੱਕ ਖੱਬੇ ਮੋਢੇ ਤੇ ਬੈਠਾ, ਸਾਢੇ 700 ਕਰੋੜ ਕਹਿੰਦੇ ਪਾਪੂਲੇਸ਼ਨ ਹੈ ਵਰਲਡ ਦੀ ਪੂਰੀ, ਸਾਢੇ 700 ਕਰੋੜ ਜੇ ਪਾਪੂਲੇਸ਼ਨ ਹੈ, ਇਸ ਹਿਸਾਬ ਨਾਲ ਫਿਰ ਚਿੱਤਰਗੁਪਤ ਦੋ ਨੇ ਹਨਾ ਹਰੇਕ ਦੇ ਮੁੱਢ ਤੇ ਬੈਠੇ, ਫਿਰ ਟੋਟਲ ਉਹ ਕਿੰਨੇ ਹੋਣਗੇ? ਉਹ ਤੇ 1500 ਕਰੋੜ ਬਣ ਜਾਣਾ। ਇਹ 1500 ਕਰੋੜ ਤੇ ਡਿਊਟੀ ਲੱਗੀ ਜਿਹਨਾਂ ਦੀ, ਇੱਕ ਸੱਜੇ ਬੋਢੇ ਤੇ ਪਾਇਆ ਇੱਕ ਖੱਬੇ ਤੇ, ਵੀ ਜੋ ਵੀ ਬੰਦਾ ਕਰਦਾ ਲਿਖੀ ਜਾਇਓ। ਪਰਮਾਤਮਾ ਕਹਿੰਦਾ ਵੀ ਜੋ ਵੀ ਕਰਦਾ ਨਾ ਲਿਖੀ ਜਾਇਓ ਬਸ। ਭਲਾ ਜੇ ਆਪਾਂ ਰੱਬ ਦੇ ਕੀ ਆ ਜੀ? ਸਾਰੇ ਰੱਬ ਦੇ ਧੀਆਂ ਪੋਤੀਆਂ ਆਪਾਂ, ਪਰਮਾਤਮਾ ਨੇ ਪੈਦਾ ਕੀਤਾ ਸਾਨੂੰ, ਰੱਬ ਦੇ ਹੀ ਬੱਚੇ ਆ ਆਪਾਂ ਸਾਰੇ। ਤੇ ਆਪਾਂ ਆਪਣੇ ਨਿਆਣੇ ਨਾਲ ਐਂ ਕਰਾਂਗੇ ਵੀ ਆਪਣੇ ਨਿਆਣੇ ਤੇ ਦੋ ਬੰਦੇ ਛੱਡ ਦੋ, ਹਰੇਕ ਬੰਦਾ ਆਪਣੇ ਬੱਚੇ ਤੇ ਦੋ ਛੱਡ ਦੇਵੇ, ਵੀ ਤੂੰ ਨਾਲ ਨਾਲ ਰਹਿਣਾ। ਜਿਹੜਾ ਚੰਗਾ ਕੰਮ ਕਰੂ ਤੂੰ ਲਿਖੀ ਜਾਈ, ਮਾੜਾ ਕੰਮ ਕਰੂ ਤਾਂ ਸਾਰੀ ਜ਼ਿੰਦਗੀ ਐਂ ਕਰੀ ਕਰੀ ਜਾਇਓ। ਫਿਰ ਪਿਓ ਕਵੇ ਵੀ ਐਂਡ 'ਚ ਪੁੱਛਾਂਗੇ ਇਹਨੂੰ, ਇੱਦਾਂ ਹੋ ਸਕਦਾ? ਆਪਾਂ ਤੇ ਇਹ ਕਹਾਂਗੇ ਵੀ ਜੇ ਕੋਈ ਭੇਜਾਂਗੇ ਵੀ ਨਾਲ, ਵੀ ਜਿੱਥੇ ਗਲਤੀ ਕਰੇ ਇਹਨੂੰ ਟੋਕ ਦੀ, ਇਹਨੂੰ ਰੋਕ ਦੀ, ਇਹ ਗਲਤੀਆਂ ਕਰੇ ਨਾ, ਇਹਦਾ ਸੁਧਾਰ ਹੋਵੇ। ਪ੍ਰੋਬਲਮ ਇਹ ਹੈ ਕਿ ਲੋਕਾਂ ਨੇ ਨਾ ਧਰਮ ਦੀ ਡੈਫੀਨੇਸ਼ਨ ਬਹੁਤ ਗਲਤ ਦੱਸੀ ਹੈ ਸਾਡੇ ਵਿੱਚ। ਮੈਂ ਤੇ ਅੱਜ ਦਿਨੇ ਗੱਲ ਕਰਦਾ ਸੀ ਕਿਸੇ ਸਿੰਘ ਨਾਲ, ਬੰਦਾ ਕਾਮਰੇਡ ਕਿਉਂ ਹੁੰਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਢੰਗ ਨਾਲ ਸਮਝ ਲੈਂਦਾ? ਤੇ ਜਿਹੜਾ ਜਿਹੜਾ ਅੱਜ ਧਰਮ ਵਿਖਾਇਆ ਜਾਂਦਾ ਹੈ, ਜਿਹਦੀ ਵਿਆਖਿਆ ਬਾਬੇ ਕਰਦੇ ਆ, ਇਹਨੂੰ ਵੇਖ ਕੇ ਐਂ ਲੱਗਦਾ ਬੰਦਾ ਵੀ ਕਾਮਰੇਡ ਠੀਕ ਹੈ। ਜਿੰਨੀਆਂ ਲੜਾਈਆਂ ਕਹਿੰਦੇ ਧਰਮ ਨੇ ਪਾਈਆਂ, ਇੰਨੀਆਂ ਕਿਸੇ ਚੀਜ਼ ਨੇ ਪਾਈਆਂ ਹੀ ਨਹੀਂ। ਜਿੰਨੀਆਂ ਲੜਾਈਆਂ ਧਰਮ ਦੇ ਨਾਂ ਤੇ ਹੁੰਦੀਆਂ ਨੇ, ਇੰਨੀਆਂ ਲੜਾਈਆਂ ਤੇ ਕਿਸੇ ਗੱਲ ਕਰਕੇ ਹੋਈਆਂ ਹੀ ਨਹੀਂ। ਜੇ ਜਿਹੜੇ ਹਿਸਾਬ ਨਾਲ ਅੱਜ ਧਰਮ ਦੀ ਵਿਆਖਿਆ ਕੀਤੀ ਜਾਂਦੀ ਹੈ, ਬੱਚੇ ਜਿਹੜੇ ਹਿਸਾਬ ਨਾਲ ਲੌਜੀਕਲੀ ਹਰ ਗੱਲ ਸਮਝਦੇ ਹੈ, ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹੈ, ਤੇ ਉਹ ਤੇ ਜਿਹੜੇ ਹਿਸਾਬ ਨਾਲ ਅੱਜ ਇਹ ਬਾਬੇ ਸਾਡੇ ਧਰਮ ਦੀ ਵਿਆਖਿਆ ਕਰਦੇ ਹੈ ਗੁਰਬਾਣੀ ਦੀ, ਤੇ ਇਸ ਹਿਸਾਬ ਨਾਲ ਤੇ ਕਾਮਰੇਡ ਬਣ ਜਾਣਗੇ। ਉਹ ਕਹਿਣਗੇ ਧਰਮ ਚੰਗਾ ਹੀ ਨਹੀਂ, ਇਹ ਤੇ ਬੇੜੀ, ਇਹ ਤੇ ਸੰਗਲ ਪਾਉਂਦਾ ਹੈ, ਇਹ ਤੇ ਬੰਨਦਾ ਹੈ ਬੰਦੇ ਨੂੰ। ਤੁਸੀਂ ਡਿਵੈਲਪ ਹੋਣ ਤੋਂ ਰੋਕਦੇ ਹੋ, ਸਵਾਲਾਂ ਤੋਂ ਭੱਜਦੇ ਹੋ, ਅਨਸਰ ਦਿਓ। ਸਾਡੇ ਬੱਚਿਆਂ ਦੇ ਅੱਜ ਕੱਲ੍ਹ ਨਿਆਣੇ ਜਿਹੜੇ ਨੇ ਬ੍ਰੇਨ ਉਹਨਾਂ ਦਾ ਵਿਕਸਿਤ ਹੋ ਗਿਆ, ਡਿਵੈਲਪ ਹੋ ਗਿਆ ਮਾਈਂਡ। ਤੇ ਜਦੋਂ ਬੱਚਿਆਂ ਨੂੰ ਉਹਨਾਂ ਦੇ ਕੁਐਸਚਨਾਂ ਦੇ ਅਨਸਰ ਨਹੀਂ ਦਿਓਗੇ ਤੇ ਛੱਡ ਦੇਣਗੇ ਧਰਮ। ਉਹ ਕਹਿਣਗੇ ਤੁਸੀਂ ਵੀ ਗੱਲਾਂ ਹੀ ਮਾਰਦੇ ਹੋ ਬਸ, ਧਰਮ ਤੇ ਲੁੱਟ ਜਾਲ ਹੈ, ਇਦਾਂ ਕਹਿਣਗੇ। ਜੇ ਸਹੀ ਤਰੀਕੇ ਸਿਰ ਨਾ ਸਮਝ ਸਕੇ ਅਸੀਂ, ਪਹਿਲੀ ਗੱਲ ਤੇ ਧਰਮ ਇੱਕ ਹੈ, ਉਹ ਰੱਬ ਦਾ ਬਣਾਇਆ ਹੋਇਆ ਨਿਯਮ ਹੈ। ਰੱਬ ਧਰਮ ਕੋਈ ਬੰਦਾ ਨਹੀਂ ਬਣਾ ਸਕਦਾ, ਨਾ ਕਿਸੇ ਬੰਦੇ ਨੇ ਬਣਾਇਆ ਧਰਮ। ਬੰਦਿਆਂ ਦੇ ਬਣਾਏ ਧਰਮ ਬੰਦਿਆਂ ਵਰਗੇ ਹੋਣਗੇ। ਰੱਬ ਦਾ ਬਣਾਇਆ ਜਿਹੜਾ ਧਰਮ ਹੈ, ਰੱਬ ਦਾ ਕਾਨੂੰਨ, ਰੱਬ ਦਾ ਨਿਯਮ ਜਿਹੜਾ ਹਰੇਕ ਤੇ ਲਾਗੂ ਹੈ, ਤੂੰ ਮੰਨੇ ਭਾਵੇਂ ਨਾ ਮੰਨੇ, ਪਰ ਪਰਮਾਤਮਾ ਦਾ ਨਿਯਮ ਲਾਗੂ ਹੈ ਤੇਰੇ ਤੇ, ਮੇਰੇ ਤੇ ਵੀ ਲਾਗੂ ਹੈ, ਸਭ ਤੇ ਲਾਗੂ ਹੈ। ਆ ਦੰਦ ਟੁੱਟਦੇ ਨੇ ਧਰਮ 'ਚ ਹੀ ਆਉਂਦਾ, ਪਹਿਲਾਂ ਆਉਣੇ ਨੇ ਫਿਰ ਟੁੱਟਣੇ ਨੇ, ਇਹ ਸਭ ਧਰਮ 'ਚ ਆਉਂਦਾ। ਚਿਹਰਾ ਮੁਰਝਾ ਰਿਹਾ ਹੁਣ ਬੁੱਢਾ ਹੋ ਰਿਹਾ, ਇਹ ਧਰਮ 'ਚ ਆਉਂਦਾ ਹੈ। ਨਿਯਮ ਪਰਮਾਤਮਾ ਦਾ ਕਾਨੂੰਨ, ਲੱਖ ਭੱਜ ਲੈ ਇਸ ਕਾਨੂੰਨ 'ਚੋਂ ਬਾਹਰ ਨਹੀਂ ਨਿਕਲ ਸਕਦਾ। ਪਰਮਾਤਮਾ ਦੇ ਕਾਨੂੰਨ, ਰੱਬੀ ਕਾਨੂੰਨ ਹੈ ਜਿਹੜਾ, ਉਹਦੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਕੁਦਰਤ ਕੌਣ ਭੱਜੇਗਾ? ਜੇ ਕੌਣ, ਕਿਹੜਾ ਬੰਦਾ ਕਹੇਗਾ ਮੇਰੇ ਦੰਦ ਕਦੇ ਨਹੀਂ ਟੁੱਟਣੇ? ਕਿਹੜਾ ਬੰਦਾ ਕਹੇਗਾ ਮੈਂ ਕਦੇ ਬੁੱਢਾ ਨਹੀਂ ਹੋਣਾ? ਕਿਹੜਾ ਬੰਦਾ ਕਹੇਗਾ ਮੈਂ ਮਰਨਾ ਨਹੀਂ? ਹਰੇਕ ਨੂੰ ਇਸ ਨਿਯਮ ਦੇ ਵਿੱਚ ਆਉਣਾ ਹੀ ਪੈਣਾ। ਤੇ ਇਹ ਜਿਹੜੇ ਨਿਯਮ ਹਨ, ਪਰਮਾਤਮਾ ਦਾ ਬਣਾਏ ਹੋਏ ਨਿਯਮ ਹੀ ਅਸਲ ਵਿੱਚ ਧਰਮ ਹੈ। ਰੱਬ ਦੇ ਬਣਾਇਆ ਹੋਇਆ ਨਿਯਮ ਹੀ ਧਰਮ ਹੈ, ਬੰਦੇ ਦਾ ਬਣਾਇਆ ਹੋਇਆ ਨਹੀਂ। ਫਿਰ ਸੁਣੋ, ਅਸੀਂ ਤੇ ਕਹਿੰਦੇ ਹਾਂ ਹਿੰਦੂ ਧਰਮ ਹੈ, ਇਸਲਾਮ ਧਰਮ ਹੈ, ਜੈਨ ਧਰਮ ਹੈ, ਬੁੱਧ ਧਰਮ ਹੈ, ਇਸੇ ਤਰ੍ਹਾਂ ਸਿੱਖ ਧਰਮ ਹੈ, ਇਦਾਂ ਕਹਿੰਦੇ ਆਪਾਂ। ਧਿਆਨ ਨਾਲ ਸਮਝਿਓ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਜੀ ਤੁਸੀਂ ਧਰਮ ਬਣਾਇਆ, ਤੁਹਾਡਾ ਵੀ ਇੱਕ ਧਰਮ ਹੈ? ਗੁਰੂ ਜੀ ਕਹਿੰਦੇ ਰੱਬ ਦਾ ਬਣਾਇਆ ਹੋਇਆ ਧਰਮ ਹੈ ਹੀ ਹੈ, ਰੱਬ ਦੇ ਨਿਯਮ ਰੂਲਸ ਬਣਾ ਦਿੱਤੇ, ਕਾਨੂੰਨ ਬਣਾਇਆ ਹੋਇਆ ਰੱਬ ਨੇ, ਹਰੇਕ ਬੰਦੇ ਤੇ ਲਾਗੂ ਹੈ, ਮੈਂ ਲਾਗੂ ਕਰਨਾ ਵੀ ਨਹੀਂ, ਲਾਗੂ ਹੈ। ਪਰਮਾਤਮਾ ਨੇ ਧਰਮ ਬਣਾ ਦਿੱਤਾ ਆ, ਧਰਤੀ ਬਣਾਈ ਹੈ, ਧਰਮ ਬਣ ਗਿਆ, ਇਹਦੇ ਤੋਂ ਬਾਹਰ ਨਹੀਂ ਬੰਦਾ ਜਾ ਸਕਦਾ। ਰੱਬ ਦੇ ਰੱਬ ਨੇ ਧਰਮ ਬਣਾ ਦਿੱਤਾ ਆ, ਕਾਨੂੰਨ ਬਣਾ ਦਿੱਤਾ ਆ। ਕਹਿੰਦੇ ਫਿਰ ਤੁਸੀਂ ਕੀ ਕੀਤਾ ਹੈ? ਮਰਦ ਕਹਿੰਦੇ ਮੈਂ ਉਸ ਧਰਮ ਨੂੰ ਫੋਲੋ ਕਰਦਾ, ਮੈਂ ਉਸ ਧਰਮ ਨੂੰ ਮੰਨਦਾ, ਮੈਂ ਧਰਮ ਬਣਾਉਣ ਵਾਲਾ ਨਹੀਂ। ਮੈਨੂੰ ਤੁਸੀਂ ਧਰਮੀ ਤੇ ਕਹਿ ਸਕਦੇ ਹੋ, ਪਰ ਧਰਮ ਤੇ ਰੱਬ ਨੇ ਬਣਾਇਆ, ਪਰਮਾਤਮਾ ਨੇ ਬਣਾਇਆ। ਜਿਵੇਂ ਹੁਣ ਮੰਨ ਲਓ ਆਪਾਂ ਕਾਨੂੰਨ ਨਹੀਂ ਨਾ ਬਣਾ ਸਕਦੇ, ਅਸੀਂ ਕੌਣ ਆ ਕਾਨੂੰਨ ਬਣਾਉਣ ਵਾਲੇ? ਕਾਨੂੰਨ ਅਸੀਂ ਨਹੀਂ ਬਣਾ ਸਕਦੇ, ਪਰ ਕਾਨੂੰਨ ਨੂੰ ਫੋਲੋ ਕਰਕੇ ਚੰਗੇ ਨਾਗਰਿਕ ਤੇ ਬਣ ਸਕਦੇ ਹਾਂ। ਕਾਨੂੰਨ ਦੇ ਅੰਡਰ ਰਹਿ ਕੇ ਚੰਗੇ ਨਾਗਰਿਕ ਤੇ ਬਣ ਹੀ ਸਕਦੇ। ਧਰਮ ਨਹੀਂ ਬਣਾਇਆ ਜਾ ਸਕਦਾ, ਧਰਮੀ ਬਣਿਆ ਜਾ ਸਕਦਾ। ਰੱਬ ਨੇ ਜਿੱਦਾਂ ਦਾ ਬਣਾ ਦਿੱਤਾ, ਬਸ ਬਣਾ ਦਿੱਤਾ, ਉਹਨੂੰ ਫੋਲੋ ਕਰੋ, ਧਰਮੀ ਬਣੋ, ਫਿਰ ਸਮਝੋ। ਕਿਸੇ ਨੇ ਰੱਬ ਦੇ ਬਣਾਏ ਬੰਦੇ ਦੇ ਵਾਲ ਕੱਟਦੇ, ਮੁੰਡਨ ਕਰਤਾ, ਕਹਿੰਦੇ ਅੱਜ ਤੋਂ ਬਾਅਦ ਪੱਕਾ ਹਿੰਦੂ ਬਣ ਗਿਆ। ਕਿਸੇ ਨੇ ਬੰਦੇ ਦੇ ਸਰੀਰ ਤੋਂ ਕੇਸ ਕੱਟਤੇ, ਮੁੰਡਨ ਕਰਤਾ, ਕਹਿੰਦੇ ਹਿੰਦੂ ਬਣ ਗਿਆ। ਤੇ ਕਿਸੇ ਨੇ ਸਰੀਰ ਤੋਂ ਮਾਸ ਕੱਟਤਾ, ਕਹਿੰਦੇ ਸੁੰਨਤ ਹੋ ਗਈ, ਇਹ ਮੁਸਲਮਾਨ ਬਣ ਗਿਆ। ਤੇ ਜਦੋਂ ਗੁਰੂ ਜੀ ਆਏ, ਉਹ ਕਹਿੰਦੇ ਲੈ ਦੱਸ, ਰੱਬ ਦਾ ਬਣਾਇਆ ਹੋਇਆ ਹੈ ਹੀ ਇਹ, ਬੰਦੇ ਤੇ ਆਪਣੀਆਂ ਨਿਸ਼ਾਨੀਆਂ ਲਾ ਕੇ ਕਿਉਂ ਗਰੁੱਪ ਬਣਾਉਂਦੇ ਹੋ? ਆਖੋ ਸਤਨਾਮ, ਇਹ ਤੇ ਗਰੁੱਪ ਬਣ ਗਿਆ, ਆਪੋ ਆਪਣੇ ਵੰਡ ਲਏ ਬੰਦੇ। ਬੰਦਾ ਜਿੱਦਾਂ ਦਾ ਜੰਮਦਾ ਰਹਿਣ ਦੇ, ਉਹ ਰੱਬ ਨੇ ਬਣਾਇਆ, ਬਸ ਜਿਵੇਂ ਦਾ ਰਹਿਣ ਦੇ। ਪਰਮਾਤਮਾ ਦੇ ਬਣਾਏ ਹੋਏ ਬੰਦੇ ਨੂੰ ਜਿੱਦਾਂ ਦਾ ਹੈ ਉਦਾਂ ਦਾ ਰਹਿਣ ਦਿਓ। ਆਪੋ ਆਪਣੀਆਂ ਨਿਸ਼ਾਨੀਆਂ ਕਿਉਂ ਲਾਉਂਦੇ ਆ ਅਸੀਂ? ਹੁਣ ਅੱਗੇ ਜਾ ਕੇ ਸਿਸਟਮ ਬਦਲਿਆ, ਜਦੋਂ ਗੁਰਮਤ ਨੂੰ ਸਮਝਦੇ ਆ ਫਿਰ ਪਤਾ ਲੱਗਦਾ ਹੈ ਵੀ ਗੁਰੂ ਸਾਹਿਬ ਅਸਲ 'ਚ ਕਹਿੰਦੇ ਨੇ ਇਨਸਾਨ ਬਣ ਜਾ, ਇਨਸਾਨੀਅਤ ਹੋਵੇ ਤੇਰੇ ਵਿੱਚ, ਇਨਸਾਨ ਬਣ। ਹੁਣ ਗੁਰੂ ਸਾਹਿਬ ਨੇ ਰੱਬ ਦੇ ਬਣਾਏ ਹੋਏ ਧਰਮ ਨੂੰ, ਨਿਯਮ ਨੂੰ ਮੰਨਣ ਦੀ ਗੱਲ ਕੀਤੀ। ਧਰਮ ਬਣਾਇਆ ਨਹੀਂ ਜਾ ਸਕਦਾ, ਧਰਮੀ ਬਣਿਆ ਜਾ ਸਕਦਾ। ਪਰਮਾਤਮਾ ਨੇ ਜੋ ਨਿਯਮ ਬਣਾਏ ਨੇ ਇਹਨਾਂ ਨੂੰ ਮੰਨਣਾ ਹੈ, ਉਲਟ ਨਹੀਂ ਚੱਲਣਾ। ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਇਹਨੂੰ ਮੰਨੋ। ਅੱਛਾ, ਹੁਣ ਗੱਲ ਇਹ ਕਰਦੇ ਸੀ ਆਪਾਂ ਵੀ ਸਾਡੇ ਨਾ ਧਰਮ ਦੀ ਵਿਆਖਿਆ ਬਹੁਤ ਉਲਟ ਹੋਈ ਹੈ, ਜਿਹਦੇ ਕਰਕੇ ਅੱਜ ਦਾ ਬੱਚਾ, ਜਿਹੜੇ ਅੱਜ ਦੀ ਜਨਰੇਸ਼ਨ ਹੈ, ਉਹ ਤੇ ਸਵਾਲ ਕਰਦੇ ਆ ਵੀ ਚਾਰ ਧਰਮ ਕਿਵੇਂ, ਦਸ ਧਰਮ ਕਿਵੇਂ, ਵੀਹ ਧਰਮ ਕਿਵੇਂ। ਹੁਣ ਵੀਹ ਧਰਮ ਆਪੋ ਆਪਣੀ ਜਗ੍ਹਾ ਸੱਚੇ ਹੈ ਤੇ ਸੱਚ ਦਸ ਹੋ ਸਕਦੇ ਆ? ਬੋਲੋ ਪਿਆਰਿਓ, ਵੀ ਸੱਚ ਦਸ ਹੋ ਸਕਦੇ ਆ? ਸੱਚ ਤੇ ਇੱਕ ਹੋ, ਸੱਚ ਤੇ ਅਣਵੰਡਿਆ ਹੁੰਦਾ, ਜਿਹੜੇ ਦਸ ਨੇ ਸੱਚ ਉਹ ਸੱਚ ਥੋੜਾ ਹੋਣਗੇ, ਸੱਚ ਤੇ ਇੱਕ ਹੋਏਗਾ। ਸੱਚ ਦਸ ਕਿੱਦਾਂ ਹੋ ਸਕਦੇ? ਮੰਨ ਲਓ ਕਿਸੇ ਤੁਸੀਂ 10 ਲੱਖ ਦੀ ਗੱਡੀ ਖਰੀਦੀ ਹੈ, ਇਹ ਸੱਚ ਹੈ, ਪਰ ਜੇ ਬੰਦਾ 10 ਗੱਲਾਂ ਕਹਿ ਦੇ, ਕੋਈ 9 ਲੱਖ ਦੀ ਕਵੇ, ਕੋਈ 11 ਲੱਖ ਦੀ ਕਵੇ, ਕੋਈ 12 ਦੀ ਕਵੇ, ਕੋਈ 8 ਦੀ ਕਵੇ, ਇਹਦਾ ਮਤਲਬ ਹੇਰ ਫੇਰ ਹੋ ਗਿਆ, ਕਿਤੇ ਨਾ ਕਿਤੇ ਗਲਤ ਹੈ। ਸੱਚ ਤੇ ਇੱਕ ਹੋ। ਹਾਂ, 10 ਬੰਦੇ ਕਹਿਣ 10 ਲੱਖ ਦੀ ਹੈ ਜੀ, 10 ਤੇ 10, 10 10 ਲੱਖ ਦੀ ਕਹਿਣ, ਫਿਰ ਗੱਲ ਬਣੇ। ਜਦੋਂ ਧਰਮ ਹੈ ਜਿਹੜਾ ਉਹ ਇੱਕ ਹੈ, ਪਰਮਾਤਮਾ ਨੇ ਜਿਹੜਾ ਕਾਨੂੰਨ ਬਣਾਇਆ ਹੋਇਆ ਹੈ ਬਸ ਉਹਨੂੰ ਮੰਨੀਏ, ਰੱਬ ਦਾ ਨਿਯਮ ਮੰਨੀਏ। ਰੱਬ ਦੇ ਨਿਯਮ ਮੰਨਣੇ ਕੀ ਨੇ? ਹੁਣ ਵੇਖੋ ਨਾ ਪਿਆਰਿਓ, ਬੁੱਢੇ ਹੋ ਰਹੇ ਆ, ਇਹਨੂੰ ਹੱਸ ਕੇ ਮੰਨੋ ਵੀ ਠੀਕ ਹੈ, ਝੁਰੜੀਆਂ ਪੈ ਰਹੀਆਂ ਨੇ, ਹੱਸ ਕੇ ਮੰਨੋ ਵੀ ਠੀਕ ਹੈ, ਹੋਣਾ ਹੀ। ਦਾੜੀ ਕਾਲੀ ਸੀ, ਹੁਣ ਹੌਲੀ ਹੌਲੀ ਚਿੱਟੀ ਹੋਣ ਲੱਗ ਗਈ, ਬਸ ਵੇਖ ਵੀ ਆਉਣ ਲੱਗ ਗਏ ਧੌਲੇ, ਵੀ ਏਦਾਂ ਬਸ ਆਪਣੇ ਆਪ ਨੂੰ ਠੀਕ ਹੈ। ਇਹ ਹੈ ਧਰਮੀ ਬਣਨਾ, ਜਿਵੇਂ ਠੀਕ ਹੈ ਬਈ, ਉਹਦੇ ਹੁਕਮ ਵਿੱਚ ਰਹਿਣਾ। ਧਰਮ ਧਰਮ ਜੋ ਕਾਨੂੰਨ ਚੱਲ ਰਿਹਾ ਇੱਥੇ, ਉਹਨੂੰ ਫੋਲੋ ਕਰ, ਉਹਨੂੰ ਮੰਨ, ਬਸ ਇਹ ਧਰਮ ਹੈ ਜੋ ਪਰਮਾਤਮਾ ਦਾ ਕਾਨੂੰਨ ਹੈ, ਨਿਯਮ ਨੇ ਜਿਹੜੇ। ਵਿਆਖਿਆ ਉਲਟ ਹੋਣ ਕਰਕੇ ਬੰਦਾ ਕਹਿੰਦਾ ਜੀ ਧਰਮ ਤੇ ਸਗੋਂ ਪਵਾੜੇ ਪਾਉਂਦਾ ਜੀ, ਧਰਮ ਤੇ ਲੜਾਈਆਂ ਪਾਉਂਦਾ ਜੀ, ਧਰਮ ਤੇ ਝਗੜੇ ਖੜੇ ਕਰਦਾ ਜੀ, ਬੜੇ ਬੰਦੇ ਮਰਦੇ ਨੇ, ਧਰਮ ਦੇ ਨਾਂ ਤੇ ਬੜੇ ਬੰਦੇ ਮਾਰੇ ਜਾਂਦੇ ਆ, ਦੰਗੇ ਹੁੰਦੇ ਨੇ ਧਰਮ ਦੇ ਨਾਂ ਤੇ, ਪਰ ਜੇ ਅਸਲੀ ਧਰਮ ਸਮਝਾਂਗੇ ਫਿਰ ਕੋਈ ਲੜਾਈ ਨਹੀਂ ਹੋਏਗੀ। ਸਾਰੀ ਦੁਨੀਆ ਵਿੱਚ ਇੱਕ ਹੀ ਧਰਮ, ਉਹ ਹੈ ਪਰਮਾਤਮਾ ਦਾ ਬਣਾਇਆ ਹੋਇਆ ਕਾਨੂੰਨ, ਉਹਨੂੰ ਮੰਨੋ, ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਨੂੰ ਮੰਨੋ। ਤੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਉਹਨਾਂ ਨਿਯਮਾਂ ਦੇ ਨੇੜੇ ਲੈ ਕੇ ਜਾਂਦੇ ਆ, ਨਿਯਮ ਸਮਝਾਉਂਦੇ ਆ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਜਿਹੜਾ ਵੀ ਆਇਆ ਉਹਨੇ ਭਾਈ ਜਾਣਾ। ਗੁਰੂ ਜੀ ਸਾਨੂੰ ਪਰਮਾਤਮਾ ਦੇ ਨਿਯਮ ਸਮਝਾਉਂਦੇ ਆ। ਅੱਛਾ, ਹੁਣ ਗੱਲ ਚੱਲਦੀ ਸੀ ਵੀ ਬੰਦਾ 700 ਕਰੋੜ ਪਾਪੂਲੇਸ਼ਨ ਹੈ, 750 ਕਰੋੜ ਕਹਿੰਦੇ ਜਨਸੰਖਿਆ ਹੈ ਪੂਰੀ ਦੁਨੀਆ ਦੀ। ਤੇ ਜੇ ਚਿੱਤਰਗੁਪਤ ਇੱਕ ਸੱਜੇ ਮੋਢੇ ਭਾਇਆ ਇੱਕ ਖੱਬੇ ਭਾਇਆ, ਫਿਰ ਉਹ ਤੇ ਬਣ ਗਏ 1500 ਕਰੋੜ। ਵੀ ਰੱਬ ਨੇ ਸਾਰਿਆਂ ਦੇ ਮੋਢਿਆਂ ਤੇ ਭਾਏ ਆ ਵੀ ਲਿਖੀ ਚੱਲਿਓ ਕਿਹੜਾ ਗਲਤ ਕਰਦਾ ਕਿਹੜਾ ਠੀਕ ਕਰਦਾ, ਲਿਖੀ ਚੱਲਿਓ। ਹੁਣ ਸਾਡੇ ਤੇ ਵਿਆਖਿਆ ਇਦਾਂ ਹੀ ਕਰਦੇ ਆ ਨਾ ਆਪਾਂ ਵੀ ਭਾਈ ਇੱਕ ਸੱਜੇ ਕੋ ਮੋਢੇ ਤੇ ਬੈਠਾ ਇੱਕ ਖੱਬੇ ਮੋਢੇ ਤੇ ਬੈਠਾ, ਤੇ ਰਹਿੰਦਾ ਖੁੰਦਾ ਆਪਾਂ ਨਿੱਕੇ ਹੁੰਦਿਆਂ ਨੇ ਨਾਟਕੀ ਇਦਾਂ ਦੇ ਵੇਖੇ ਐ, ਉਹ ਸਿੰਘਾਂ ਜਿਹੇ ਵਾਲੇ ਜਦੋਂ ਵੀ ਜੰਮ ਆ ਗਏ ਜੀ ਹਾ ਹਾ ਹਾ ਹਾ ਹਾ ਹਾ ਕਰਕੇ ਜਦੋਂ ਆ ਜਾਂਦੇ ਨੇ, ਆਉਂਦੇ ਨਹੀਂ ਉਹ ਜਿਹੜੇ ਵੱਡੇ ਵੱਡੇ ਦੰਦਾਂ ਵਾਲੇ, ਆਪਾਂ ਐ ਮੰਨਦੇ ਆ ਵੀ ਇਹੋ ਜਿਹੇ ਹੋਣਗੇ। ਪਿਕਚਰ ਦਿਮਾਗ 'ਚ ਬਹਿ ਜਾਂਦੀ ਹੈ ਨਾ ਪਿਆਰਿਆਂ, ਹੁਣ ਸੋਚ ਕੇ ਵੇਖੋ ਨਿੱਕੇ ਹੁੰਦਿਆਂ ਨੇ ਕਈਆਂ ਨੇ ਰਮਾਇਣ ਵੇਖੀ ਹੈ, ਵੇਖੀ ਨਾ ਰਮਾਇਣ ਚੱਲਦੀ ਹੁੰਦੀ ਉਹ ਨਿੱਕੇ, ਮੈਨੂੰ ਥੋੜ੍ਹੀ ਥੋੜ੍ਹੀ ਸੰਭਾਲ ਹੈ ਜਦੋਂ ਰਮਾਇਣ ਚੱਲਦੀ ਹੁੰਦੀ ਸੀ, ਫਿਰ ਮਹਾਭਾਰਤ ਚੱਲਦੀ ਸੀ। ਜੇ ਰਾਮ ਜੀ ਦੀ ਸਾਖੀ ਸੁਣਾਈ ਜਾਵੇ, ਇੱਥੇ ਕੋਈ ਰਾਮ ਜੀ ਦੀ ਮੈਂ ਗੱਲ ਸੁਣਾਵਾਂ, ਫਿਰ ਇਦਾਂ ਜਦੋਂ ਅੱਖਾਂ ਬੰਦ ਕਰੋਗੇ ਭਲਾ ਕਿਹੜਾ ਰਾਮ ਦਿਮਾਗ 'ਚ ਆਊਗਾ, ਉਹ ਜਿਹੜਾ ਉਦੋਂ ਵੇਖਿਆ ਸੀ ਰਮਾਇਣ 'ਚ, ਉਹ ਪਿਕਚਰ ਆ ਜਾਣੀ। ਉਦੋਂ ਬਾਅਦ ਤੇ ਰਾਮ ਦਾ ਰੋਲ ਕਈਆਂ ਐਕਟਰਾਂ ਨੇ ਕੀਤਾ ਹੋਣਾ ਹੈ, ਰਾਮ ਬਣ ਕੇ ਕਈ ਐਕਟਰਾਂ ਨੇ ਰਮਾਇਣ ਵਿੱਚ ਰੋਲ ਕੀਤਾ ਹੋਣਾ ਹੈ, ਪਰ ਉਹ ਪਿਕਚਰਾਂ ਜਿਨ੍ਹਾਂ ਨੇ ਰਾਮ ਵੇਖਿਆ ਉਦੋਂ ਨਾਟਕ ਸੀਰੀਅਲ ਵੇਖਿਆ, ਉਹ ਰਾਮ ਦਾ ਚਿਹਰਾ ਉਹੀ ਸੀਤਾ ਦਾ ਚਿਹਰਾ ਸਾਹਮਣੇ ਆਊਗਾ, ਉਹੀ ਦਿਮਾਗ 'ਚ ਬਹਿ ਗਿਆ ਪਿਕਚਰ ਬਣ ਗਈ। ਜਦੋਂ ਜਮਾਂ ਦੀ ਗੱਲ ਆਉਂਦੀ ਹੈ ਫਿਰ ਉਦੋਂ ਜਿਹੜੇ ਆ ਫਿਲਮਾਂ 'ਚ ਵਿਖਾਉਂਦੇ ਹੁੰਦੇ ਸੀ ਵੀ ਹਾ ਹਾ ਹਾ ਹਾ ਕਰਕੇ ਆ ਜਾਂਦੇ ਸੀ ਜਿਹੜੇ, ਫਿਰ ਉਹ ਯਾਦ ਆ ਜਾਂਦੇ ਵੀ ਹਾਂ ਐਂ ਜਮਾਉਂਦੇ ਆ ਭਾਈ, ਬੰਦੇ ਨੂੰ ਐਂ ਲੈ ਕੇ ਜਾਂਦੇ ਆ ਕੁੱਟਦੇ, ਮਰਨ ਤੋਂ ਬਾਅਦ ਬੰਦੇ ਨੂੰ ਐਂ ਮਾਰਦੇ ਲੈ ਕੇ ਜਾਣਗੇ ਕੁੱਟਦੇ ਲੈ ਕੇ ਜਾਣਗੇ, ਐਂ ਪਿਕਚਰ ਬਣਦੀ ਹੈ। ਧਿਆਨ ਨਾਲ ਕਿਰਪਾ ਕਰਕੇ ਸਮਝਿਓ, ਜਦੋਂ ਗੱਲ ਆਉਂਦੀ ਹੈ ਨਾ ਵੀ ਚਿੱਤਰ ਤੇ ਗੁਪਤ ਕਹਿੰਦੇ ਦੋ ਹੈ ਤੇ ਮੋਢਿਆਂ ਤੇ ਬੈਠੇ ਹੈ, ਤੇ ਸਾਡੇ ਗੁਰੂ ਸਾਹਿਬ ਨੇ ਜਦੋਂ ਸਮਝਾਇਆ ਤੇ ਆ ਹੁਣ ਵੇਖਿਓ ਜਦੋਂ ਐਂ ਪੰਕਤੀ ਆਈ, ਵੇਖਿਓ ਹੁਣ ਧਿਆਨ ਨਾਲ ਸਮਝਿਓ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਪਾਪੀ ਗਲਤ ਕੰਮ ਕਰਦੇ ਹੈ ਹਾਏ ਹਾਏ ਕਰਦੇ ਆ ਦੁਖੀ ਹੁੰਦੇ ਆ, ਤੇ ਵੇਖੋ ਭਾਈ ਜਿਹੜਾ ਬੰਦਾ ਮਾੜੇ ਕੰਮ ਕਰਦਾ ਲੈ ਧਿਆਨ ਨਾਲ ਸੁਣਿਓ, ਦੇ ਕਵਾੜ ਅਣਕ ਪੜਦੇ ਮੈਂ ਪਰਤਾਰਾ ਸੰਗ ਫਾਕੇ, ਚਿੱਤਰਗੁਪਤ ਜਬ ਲਿਖਾ, ਸੁਣੋ ਸ਼ਬਦ ਇੱਕ ਵਾਰ, ਦੇ ਕਵਾੜ ਅਣਕ ਪੜਦੇ ਮੈਂ ਪਰਤਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗ ਹੈ, ਤਬ ਕੌਣ ਪੜਦਾ ਤੇਰਾ ਢਾਕੇ। ਹੁਣ ਆਪਣੇ ਵਿੱਚ ਬੜੇ ਬੰਦੇ ਬੁੜੇ ਹੋ ਗਏ, ਪਾਠ ਕਰਦੇ ਪਾਠ ਸੁਣਦੇ ਪਾਠ ਕਰਾਉਂਦੇ, ਗੁਰੂ ਗ੍ਰੰਥ ਸਾਹਿਬ ਨੂੰ ਕਈ ਵਾਰੀ ਸਿਰ ਤੇ ਚੁੱਕ ਕੇ ਵੀ ਲੈ ਕੇ ਗਏ ਆ ਘਰਾਂ ਤੱਕ, ਕਿੰਨੀ ਵਾਰੀ ਚੋਰ ਕੀਤਾ, ਬੁੜੇ ਹੋ ਗਏ, ਸਾਰੀ ਜ਼ਿੰਦਗੀ ਲੰਘ ਗਈ, ਪਰ ਚਿੱਤਰਗੁਪਤ ਕਿਹੜੇ ਮੰਨਦੇ ਐ ਵੀ ਜਿਹੜੇ ਜੀ ਜਮਾ ਉਹ ਐ ਬੈਠੇ ਆ, ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਬਾਬਾ ਜੀ ਜਿਹਨੂੰ ਸਿਰ ਤੇ ਚੱਕਿਆ ਪੁੱਛ ਤੇ ਲੈ ਕਹਿੰਦੇ ਵੀ ਤੁਸੀਂ ਕਿਹਨੂੰ ਕਹਿੰਦੇ ਹੋ, ਆ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਕਿ ਉਹ ਸਮਝ ਤੇ ਲੈ ਪਾਣਾ ਜੀ। ਹੁਣ ਵੇਖਿਓ ਧਿਆਨ ਨਾਲ ਸੁਣਿਓ, ਕਹਿੰਦੇ ਬੂਹੇ ਸੀ ਬੰਦ, ਬੰਦਾ ਕਹਿੰਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਿਆ ਵੀ ਦਰਵਾਜ਼ਾ ਵੀ ਬੰਦ ਸੀ ਤੇ ਪੜਦੇ ਵੀ ਲੱਗੇ ਸੀ, ਤੇ ਇਸਤਰੀ ਆਪਣੀ ਨਹੀਂ ਸੀ ਪਰਾਈ ਸੀ ਬਗਾਨੀ, ਪਰਦਾਰਾ ਸੰਗ ਫਾਕੇ। ਧਿਆਨ ਨਾਲ ਸਮਝਿਓ, ਬੰਦਾ ਨਜਾਇਜ਼ ਸੰਬੰਧ ਬਣਾਉਂਦਾ ਹੈ, ਚਾਹੇ ਔਰਤ ਹੈ ਚਾਹੇ ਕੋਈ ਭਾਈ ਹੈ ਮਰਦ ਹੈ, ਕਹਿੰਦੇ ਗਲਤ ਕੰਮ ਕਰਦਾ ਹੈ, ਆਪਣਾ ਪਰਿਵਾਰ ਹੈ ਤੇ ਗਲਤ ਨਹੀਂ, ਬਾਹਰ ਹੈ ਤੇ ਗਲਤ ਹੈ, ਧਿਆਨ ਨਾਲ ਸੁਣਿਓ ਕਹਿੰਦੇ ਬੰਦਾ ਕਹਿੰਦਾ ਯਾਰ ਦਰਵਾਜ਼ੇ ਵੀ ਬੰਦ ਸੀ ਪਰਦੇ ਵੀ ਲੱਗੇ ਸੀ ਕਿਹੜਾ ਕਿਸੇ ਨੂੰ ਪਤਾ ਲੱਗਿਆ ਪਰ ਆਪਣੇ ਗੁਰੂ ਜੀ ਕਹਿੰਦੇ ਐ ਕਿਸੇ ਨੂੰ ਤੇ ਨਹੀਂ ਪਤਾ ਲੱਗਿਆ ਪਰ ਤੇਰੇ ਅੰਦਰ ਤੇ ਪਿਕਚਰ ਬਣ ਗਈ ਨਾ ਜਿੰਨੇ ਬੰਦੇ ਨੇ ਗਲਤ ਕੰਮ ਕੀਤੇ ਨੇ ਪਿਕਚਰ ਬਣ ਜਾਂਦੀ ਐ ਉੱਥੇ ਵੀ ਐ ਕੀਤਾ ਸੀ ਉੱਥੇ ਲੱਖ ਕਮਾ ਲਿਆ ਸੀ 20,000 ਕਮਿਸ਼ਨ ਬਣਦਾ ਸੀ ਪਰ ਆਪਾਂ ਲੱਖ ਲੱਖ ਐਦਾਂ ਨਹੀਂ ਕਹਿੰਦੇ ਇਹ ਆਪਾਂ ਤੇ ਲੱਖ ਲੈ ਲਿਆ ਉਹਨੂੰ ਕਹਿਤਾ ਜਦੋਂ ਉਹਨੂੰ ਪਤਾ ਹੀ ਨਹੀਂ ਲੱਗਿਆ ਕਮਲੇ ਨੂੰ ਆਪਾਂ ਲੱਖ ਮੰਗੇ ਲੱਖ ਹੀ ਦੇਤਾ ਉਹਨੇ ਕਾਲਾ ਬਹੁਤ ਸੀ ਜ਼ਮੀਨ ਵੇਚਣੀ ਸੀ ਕਮਿਸ਼ਨ ਤੇ 20 ਲੱਖ 20,000 ਹੀ ਬਣਦਾ ਸੀ ਦੇ ਗਿਆ ਲੱਖ ਲੱਖ ਦੁੱਖ ਲਿਆ ਮੈਂ ਤੇ ਐ ਸੋਚਦਾ ਬੰਦਾ ਉਹ ਕੱਲੀ ਕੱਲੀ ਪਿਕਚਰ ਦਾ ਪਤਾ ਹੈ ਆਪਣੇ ਆਪ ਨੂੰ ਕਿੱਥੇ ਕਿੱਥੇ ਨਸ਼ਾ ਵੇਚਿਆ ਕਿੱਥੇ ਕਿੱਥੇ ਗਲਤ ਕੰਮ ਕੀਤੇ ਕਿੱਥੇ ਕਿੱਥੇ ਜ਼ਿੰਦਗੀ ਵਿੱਚ ਨਜਾਇਜ਼ ਰਿਸ਼ਤੇ ਉਹ ਸਾਰੇ ਨਜਾਇਜ਼ ਸਬੰਧ ਉਹ ਸਾਰੇ ਸਾਰਾ ਅੰਦਰ ਬੰਦੇ ਦੇ ਪਿਕਚਰ ਹੈ ਹੁਣ ਵੇਖਿਓ ਪਿਆਰਿਓ ਇੱਕ ਮੈਂ ਆ ਬੈਠਾ ਤੁਹਾਡੇ ਸਾਹਮਣੇ ਇਹ ਕੀ ਹੈ ਮੇਰਾ ਪ੍ਰਗਟ ਚਿੱਤਰ ਮੇਰਾ ਸਿੱਧਾ ਅਰਥ ਕਰੋ ਮੇਰਾ ਤਨ ਪ੍ਰਗਟ ਚਿੱਤਰ ਤੇ ਮੇਰਾ ਮਨ ਬੋਲੋ ਤਨ ਮੇਰਾ ਪ੍ਰਗਟ ਚਿੱਤਰ ਮੇਰਾ ਮਨ ਗੁਪਤ ਚਿੱਤਰ ਗੁਪਤ ਚਿੱਤਰ ਹੈ ਤੁਹਾਡਾ ਮਨ ਦੁਨੀਆ ਨੂੰ ਨਹੀਂ ਪਤਾ ਲੱਗਿਆ ਪਰ ਤੈਨੂੰ ਤੇ ਪਤਾ ਨਾ ਵੀ ਆਹ ਕੰਮ ਕੀਤਾ ਹੈ ਇੱਥੇ ਕੰਮ ਗਲਤ ਹੋਇਆ ਸੀ ਸਾਰੀ ਦੁਨੀਆ ਤੋਂ ਲੁਕੋ ਸਕਦਾ ਸਾਰੀ ਦੁਨੀਆ ਤੋਂ ਛੁਪਾ ਸਕਦਾ ਪਰ ਤੈਨੂੰ ਤੇ ਪਤਾ ਹੈ ਨਾ ਜਾਂ ਜੋ ਕਰਦਾ ਹੈ ਅੱਜ ਕਰਦਾ ਹੈ ਗਲਤ ਕੰਮ ਉਹ ਤਾਂ ਤੈਨੂੰ ਤੇ ਪਤਾ ਹੈ ਕਈ ਨਿਆਣੇ ਲੁਕ ਕੇ ਸਿਗਰਟਾਂ ਪੀਂਦੇ ਆ ਕਈ ਨਿਆਣੇ ਲੁਕ ਕੇ ਨਸ਼ਾ ਕਰਦੇ ਆ ਕਈ ਨਿਆਣੇ ਲੁਕ ਕੇ ਸ਼ਰਾਬਾਂ ਪੀਂਦੇ ਐ ਕਈ ਨਿਆਣੇ ਲੁਕ ਕੇ ਕੁਕਰਮ ਕਰਦੇ ਐ ਕਿਸੇ ਨੂੰ ਨਹੀਂ ਪਤਾ ਪਰ ਉਹਨਾਂ ਨੂੰ ਤੇ ਪਤਾ ਹੈ ਵੀ ਗਲਤ ਕੰਮ ਹੋਇਆ ਹੈ ਤੇ ਇੱਥੇ ਗੁਰੂ ਜੀ ਕਹਿੰਦੇ ਐ ਵੀ ਤੂੰ ਕਹਿੰਦਾ ਵੀ ਦਰਵਾਜ਼ੇ ਬੰਦ ਸੀ ਪਰਦੇ ਲੱਗੇ ਸੀ ਪਰ ਗੁਪਤ ਚਿੱਤਰ ਹੈ ਜਿਹੜਾ ਤੇਰੇ ਅੰਦਰ ਪਿਕਚਰ ਬਣ ਗਈ ਉਹ ਫੋਟੋ ਬਣ ਗਈ ਤੇਰੇ ਅੰਦਰ ਜਿਹੜੇ ਕੰਮ ਗਲਤ ਕੀਤੇ ਐ ਜਾਂ ਭੱਜ ਲੈ ਜਿੱਥੇ ਭੱਜਣਾ ਹੈ ਇਹਨਾਂ ਗੁਪਤ ਚਿੱਤਰਾਂ ਨੇ ਤੇਰਾ ਖਿਹੜਾ ਨਹੀਂ ਛੱਡਣਾ ਆਖੋ ਸਤਨਾਮ ਮੇਰੀ ਵਾਹਿਗੁਰੂ ਲਿਖੇ ਲੈਣਗੇ ਤੇਰੇ ਤੇ ਹੁਣ ਗੁਪਤ ਚਿੱਤਰ ਤੇਰੇ ਅੰਦਰ ਹੈ ਤੈਨੂੰ ਪਤਾ ਹੈ ਮੇਰੇ ਗੁਪਤ ਚਿੱਤਰ ਦਾ ਮੈਨੂੰ ਪਤਾ ਹੈ ਸਭ ਨੂੰ ਪਤਾ ਹੈ ਇਹ ਲੇਖਾ ਮੰਗਦੇ ਹੈ ਲੇਖਾ ਹੁਣ ਅਗਲਾ ਕਹਿੰਦਾ ਯਾਰ ਲੇਖਾ ਕਿਵੇਂ ਮੰਗਦੇ ਆ ਸੁਣੇ ਵੀ ਲੇਖਾ ਕਿਵੇਂ ਮੰਗਦੇ ਆ ਲੇਖਾ ਮੰਗਦੇ ਨਹੀਂ ਜਿੰਨੇ ਬੰਦੇ ਦੇ ਗਲਤ ਕੰਮ ਹੁੰਦੇ ਆ ਗੁਪਤ ਚਿੱਤਰ ਜਿੰਨੇ ਜ਼ਿਆਦਾ ਹੁੰਦੇ ਆ ਉਹਨਾਂ ਦਿਲ ਤੱਕ ਤੱਕ ਜ਼ਿਆਦਾ ਕਰਦਾ ਹੈ ਹੁਣ ਇੱਕ ਬੰਦਾ ਖੇਤ ਗਿਆ ਮਿੱਸੇ ਪ੍ਰਸ਼ਾਦੇ ਅਚਾਰ ਦੇ ਨਾਲ ਹੀ ਦੁਪਹਿਰੇ ਖਾ ਕੇ ਤੇ ਵੱਟ ਦੇ ਉੱਤੇ ਹੀ ਇੰਨਾ ਹੀ ਲੰਮਾ ਪੈ ਗਿਆ ਦਰਖਤ ਦੇ ਥੱਲੇ ਹੀ ਘਰਾੜੇ ਮਾਰਦਾ ਹੈ ਮਾੜਾ ਕੰਮ ਕੋਈ ਨਹੀਂ ਕਰਦਾ ਇੱਕ ਬੰਦਾ ਹੋਇਆ ਜਿਹਨੇ 50 ਬੋਤਲਾਂ ਤੂੜੀ ਵਾਲੀ ਉਹਦੇ 'ਚ ਦੱਬੀਆਂ ਹੋਈਆਂ ਨੇ ਕੁੱਪ 'ਚ ਧੜ 'ਚ ਦੱਬੀਆਂ ਜਿਹਨੇ ਹੁਣ ਉਹ ਜਦੋਂ ਹੂਟਰ ਦੀ ਆਵਾਜ਼ ਆਈ ਵੀ ਟੂ ਟੂ ਟੂ ਦੀ ਆਵਾਜ਼ ਆਈ ਭਾਵੇਂ ਐਂਬੂਲੈਂਸ ਹੀ ਜਾਂਦੀ ਹੋਵੇ ਬੰਦਾ ਉੱਠ ਕੇ ਬਹਿ ਜਾਂਦਾ ਹਾਏ ਹੋਏ ਆ ਗਏ ਪੁਲਿਸ ਵਾਲੇ ਆ ਪੈ ਗਿਆ ਚੱਕਰ ਐਂ ਸੋਚਦਾ ਕਿ ਨਹੀਂ ਬੰਦਾ ਵੀ ਲੈ ਜੀ ਮਾਰੇ ਗਏ ਯਾਰ ਅੱਜ ਫੜੇ ਗਏ ਉਹ ਜਿਹੜੇ ਗੁਪਤ ਚਿੱਤਰ ਨੇ ਜਿਹਦੇ ਹੈ ਹੀ ਜਿਹਦੇ ਗੁਪਤ ਚਿੱਤਰ ਹੈ ਹੀ ਨਹੀਂ ਉਹ ਤੰਗ ਨਹੀਂ ਹੁੰਦਾ ਤੰਗ ਕੌਣ ਹੁੰਦਾ ਜਿਹਦੇ ਗੁਪਤ ਚਿੱਤਰ ਹੁੰਦੇ ਆ ਜੇ ਹੁਣ ਘਰੇ ਤੁਹਾਡਾ ਫੋਨ ਪਿਆ ਲੋਕ ਖੁੱਲਿਆ ਪਿਆ ਘਰ ਵਾਲੀ ਚੈੱਕ ਕਰ ਲੈ ਬੱਚੇ ਚੈੱਕ ਕਰ ਲੈਣ ਕੋਈ ਟੈਨਸ਼ਨ ਹੈ ਤੇ ਜਿਹਨੂੰ ਆਉਂਦਾ ਹੋਵੇ ਫੋਨ ਕਿਸੇ ਦਾ ਉਹ ਫਿਰ ਕੀ ਕਰੂ ਉਹ ਕਿੰਨੇ ਲੋਕ ਲਾ ਕੇ ਰੱਖੂ ਵੀ ਕਿਸੇ ਦੇ ਹੱਥ ਚੰਨਣ ਲੱਗ ਜੇ ਉਹਦੀ ਬੈਲ ਤੇਜ਼ ਹੋ ਜਾਣੀ ਹੈ ਇਹਦੀ ਧੜਕਣ ਤੇਜ਼ ਹੋ ਜਾਣੀ ਵੀ ਫਸ ਹੁੰਦਾ ਨਹੀਂ ਅੱਜ ਕੱਲ੍ਹ ਹੁਣ ਵੇਖੋ ਇਹਦੀ ਵਿਆਖਿਆ ਤੇ ਐਂ ਕਰਨੀ ਪਊ ਸੁਣੋ ਵਿਆਖਿਆ ਇਹਦੀ ਐਂ ਕਰਨੀ ਪਊ ਨਾ ਅੱਜ ਦੇ ਹਿਸਾਬ ਨਾਲ ਸਮਝ ਤੇ ਆਵੇ ਗੱਲ ਕਲੀਅਰ ਤੇ ਕਰ ਲਈਏ ਵੀ ਗੁਪਤ ਚਿੱਤਰ ਬੰਦੇ ਦਾ ਲੇਖਾ ਕਿਵੇਂ ਲੈਂਦੇ ਐ ਐ ਲੈਂਦੇ ਐ ਬੰਦੇ ਦੀ ਨੀਂਦ ਹਰਾਮ ਹੋ ਜਾਂਦੀ ਐ ਹਰ ਵੇਲੇ ਉਹਦਾ ਧੜਕਣ ਲਓ ਹੁਣ ਹੋਰ ਛੱਡੋ ਤੁਸੀਂ ਇੱਥੇ ਚੈੱਕ ਕਰੋ ਇੱਥੇ ਚੈੱਕ ਕਰਿਓ ਜਿਹੜੇ ਬੰਦਿਆਂ ਦਾ ਸਬੰਧ ਕੋਈ ਨਹੀਂ ਮਾੜਾ ਕੰਮ ਕਰਦਾ ਕੋਈ ਨਹੀਂ ਘਰ ਵਾਲੀ ਐ ਘਰ ਵਾਲਾ ਪਿਆਰ ਐ ਠੀਕ ਐ ਲਓ ਹੁਣ ਇੱਥੇ ਚੈੱਕ ਕਰਿਓ ਜਿਹੜੇ ਬੰਦਿਆਂ ਦੇ ਹੈ ਨੇ ਅੱਜ ਆ ਚੈੱਕ ਕਰੋ ਤਲੀਆਂ ਆਪਣੀਆਂ ਪਸੀਨਾ ਆ ਗਿਆ ਹੋ ਸਿਰ 'ਚ ਖਾਜ ਹੋਣ ਲੱਗ ਪੈਣੀ ਲੱਗ ਵੀ ਹੋਣੀ ਐ ਦਿਲ ਕਰੋ ਵੀ ਬਾਜ ਨਾਲ ਵਿੱਚ ਖਾਜ ਕਰੋ ਏ ਸਿਰ 'ਚ ਖਾਜ ਐ ਪਸੀਨਾ ਆ ਜੂ ਚਿਪ ਚਿਪ ਕਰਨਗੇ ਹੱਥ ਇੱਥੇ ਚੈੱਕ ਕਰੋ ਧੜਕਣ ਤੇ ਹੱਥ ਲਾ ਕੇ ਵੇਖ ਲਓ ਜਿੰਨੇ ਗਲਤ ਵਾਲੇ ਆ ਨਾ ਧੜਕਣ ਤੇਜ਼ ਹੋ ਗਈ ਠਾ ਠਾ ਵੱਜਦੀ ਬਾਕੀਆਂ ਦੇ ਨਹੀਂ ਵੱਜਦੀ ਬਾਕੀਆਂ ਨੂੰ ਕੋਈ ਪ੍ਰੋਬਲਮ ਨਹੀਂ ਲੈ ਕਹਿੰਦੇ ਜੀ ਲੇਖਾ ਲੈਣਗੇ ਗੁਪਤ ਚਿੱਤਰ ਆ ਹੁਣ ਲੇਖਾ ਦੇਣਾ ਪੈ ਰਿਹਾ ਹੁਣ ਤੇ ਇਹ ਲੇਖਾ ਅਸੀਂ ਇੱਥੇ ਬੈਠੇ ਨਹੀਂ ਦਿੰਦੇ ਹਮੇਸ਼ਾ ਦਿੰਦੇ ਉਹ ਬੰਦਾ ਸਹੀ ਨਹੀਂ ਸੌ ਸਕਦਾ ਜਿੰਨੇ ਗਲਤ ਜ਼ਿਆਦਾ ਕੰਮ ਕਰਦਾ ਉਹਨਾਂ ਸਟ੍ਰੈਸ 'ਚ ਹੈ ਉਹਨਾਂ ਦੁਖੀ ਹੈ ਤੇ ਬਹੁਤ ਵਾਰ ਚਲੋ ਇਹ ਗੱਲ ਹੋਈ ਹੈ ਫਿਰ ਕਰਦੇ ਹਾਂ ਵੀ ਜਦੋਂ ਨਾ ਆਪਾਂ ਗਲਤ ਕੰਮ ਕਰਦੇ ਹਾਂ ਕੋਈ ਵੀ ਸਾਡਾ ਜਿਹੜਾ ਸਾਹ ਹੈ ਇਹਦੀ ਰਿਦਮ ਖਰਾਬ ਹੋ ਜਾਂਦੀ ਹੈ ਆਊਟਪੁੱਟ ਇਨਪੁੱਟ ਬੈਲੈਂਸ ਨਹੀਂ ਰਹਿੰਦੀ ਜਿਹੜਾ ਸਾਡਾ ਸਾਹ ਹੈ ਉਹ ਧੁਨੀ ਤੱਕ ਚੱਲਦਾ ਹੈ ਚੱਲਣਾ ਚਾਹੀਦਾ ਤੰਦਰੁਸਤ ਬੰਦੇ ਦਾ ਸਾਹ ਨੱਕ ਰਾਹੀਂ ਜਾਵੇ ਧੁਨੀ ਤੱਕ ਜਾਵੇ ਧੁਨੀ ਤੋਂ ਫਿਰ ਵਾਪਸ ਆਵੇ ਲੰਮਾ ਸਾਹ ਫਿਰ ਸਰੀਰ ਦੀਆਂ ਜਿਹੜੀਆਂ ਗੈਸਾਂ ਨੇ ਉਹ ਸਹੀ ਰਹਿੰਦੀਆਂ ਫਿਰ ਐਸਿਡ ਜਿਹੜੇ ਨੇ ਉਹ ਸਹੀ ਰਹਿੰਦੇ ਆ ਫਿਰ ਖਾਣਾ ਸਹੀ ਪਚਦਾ ਜਦੋਂ ਸਾਡੇ ਦਿਮਾਗ ਤੇ ਸਟ੍ਰੈਸ ਪੈਂਦੀ ਹੈ ਜਦੋਂ ਗਲਤ ਕੰਮ ਕਰਦੇ ਹਾਂ ਆਪਾਂ ਤੂੜੀ ਵਾਲੇ 'ਚ 50 ਬੋਤਲਾਂ ਰੱਖੀਆਂ ਨੇ ਨਜਾਇਜ਼ ਸੰਬੰਧ ਉਸਾਰੇ ਨੇ ਵੱਡੀ ਨਾਲ ਹੀ ਸਾਰਾ ਕੁਝ ਜਾਂ ਚਿੱਟਾ ਵੇਚਦੇ ਨਸ਼ਾ ਬੰਦਾ ਵੇਚਦਾ ਹੈ ਸਾਰੇ ਗਲਤ ਕੰਮ ਕਰਦਾ ਹੈ ਧਿਆਨ ਨਾਲ ਸੁਣਿਓ ਉਹ ਬੰਦਾ ਜਿਹੜਾ ਹੈ ਉਹ ਰੈਗੂਲਰ ਜਿਹੜਾ ਉਹਦਾ ਸਾਹ ਦੀ ਰਿਦਮ ਹੈ ਖਰਾਬ ਹੋ ਜਾਂਦੀ ਹੈ ਉਹਦਾ ਜਿਹੜਾ ਸਾਹ ਹੈ ਉੱਤੋਂ ਹੀ ਮੁੜ ਆਉਂਦਾ ਸਾਹ ਲੰਬਾ ਨਹੀਂ ਆਉਂਦਾ ਫਿਰ ਉਹਨੂੰ ਹਿੱਲ ਜਾਂਦਾ ਹੈ ਨਾ ਜਦੋਂ ਸਾਹ ਦੀ ਰਿਦਮ ਹੈ ਸਟ੍ਰੈਸ ਪੈਣ ਕਰਕੇ ਸਾਹ ਹਿੱਲਦਾ ਫਿਰ ਸੁਣੋ ਗਲਤ ਕੰਮ ਕਰਨ ਵਾਲੇ ਬੰਦੇ ਤੇ ਸਟ੍ਰੈਸ ਰਹਿੰਦੀ ਹੈ ਸਟ੍ਰੈਸ ਕਰ ਵਿੱਚ ਰਹਿਣ ਵਾਲੇ ਬੰਦੇ ਦਾ ਸਾਹ ਹਿੱਲਦਾ ਜਿਹਦਾ ਸਾਹ ਹਿੱਲਦਾ ਉਹਦੀ ਬਾਡੀ ਵਿੱਚ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਜਿਹਦੀ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਉਹਦੇ ਐਸਿਡ ਹਿੱਲ ਜਾਂਦੇ ਨੇ ਜਿਹੜੇ ਸਰੀਰ 'ਚ ਐਸਿਡ ਨੇ ਤੇਜ਼ਾਬ ਨੇ ਮਾਦੇ ਉਹ ਤੇਜ਼ਾਬੀ ਜਿਹੜੇ ਹੁੰਦੇ ਨੇ ਉਹ ਹਿੱਲ ਜਾਂਦੇ ਨੇ ਐਸਿਡ ਹਿੱਲਣ ਦੇ ਨਾਲ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਤੇ ਬਿਮਾਰੀਆਂ ਬਹੁਤੀਆਂ ਆਉਂਦੀਆਂ ਆਖੋ ਸਤਨਾਮ ਬਿਮਾਰੀਆਂ ਆਉਂਦੀਆਂ ਪੇਟ ਖਰਾਬ ਰਹਿਣ ਲੱਗ ਜਾਂਦਾ ਹੈ ਖਾਣਾ ਪਚਨੋਂ ਹਟ ਜਾਂਦਾ ਹੈ ਗਲਤ ਕੰਮ ਕਰਨ ਵਾਲਾ ਬੰਦਾ ਤਨ ਮਨ ਕਰਕੇ ਰੋਗੀ ਨਹੀਂ ਹੁੰਦਾ ਤਨ ਕਰਕੇ ਵੀ ਰੋਗੀ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਕਹਿੰਦੇ ਨੇ ਦੁੱਖ ਭੋਗਦਾ ਹੈ ਗਲਤ ਕੰਮ ਕਰਕੇ ਬੰਦਾ ਇਹ ਭੋਗਣਾ ਪੈਂਦਾ ਹੈ ਗੁਪਤ ਚਿੱਤਰ ਬੰਦੇ ਤੋਂ ਲੇਖਾ ਲੈਂਦੇ ਐ ਮਨ ਵੀ ਪੀੜਿਆ ਜਾਂਦਾ ਤੇ ਤਨ ਵੀ ਪੀੜਿਆ ਜਾਂਦਾ ਸਰੀਰ ਵੀ ਦੁਖੀ ਹੋਊ ਭਾਈ ਜਾਨ ਛੁੱਟਦੀ ਥੋੜੋ ਆ ਕਿਤੇ ਜਦੋਂ ਤੁਹਾਨੂੰ ਇਹ ਗੱਲ ਸਮਝ ਆਊ ਨਾ ਪਿਆਰਿਓ ਤੁਸੀਂ ਕਹੋਗੇ ਬੰਦੇ ਨੂੰ ਸਜ਼ਾ ਦੇਣੀ ਹੈ ਗਲਤ ਕੰਮ ਕਰਨ ਵਾਲੇ ਨੂੰ ਲੈ ਦੱਸੋ ਸਜ਼ਾ ਕਿ ਦੇਣੀ ਹੈ ਇਹ ਤੇ ਸਜ਼ਾ ਭੋਗ ਰਿਹਾ ਇਹਨੂੰ ਸਜ਼ਾ ਕੀ ਦਵੋਗੇ ਇਹ ਤੇ ਦੁਖੀ ਹੈ ਇਹਦੀ ਤੇ ਨੀਂਦ ਹਰਾਮ ਹੋਈ ਪਈ ਹੈ ਤੁਸੀਂ ਕਹਿੰਦੇ ਹੋ ਇਹਨੂੰ ਸਜ਼ਾ ਦਿਓ ਸਜ਼ਾ ਕੀ ਦੇਣੀ ਹੈ ਜਿਸ ਦਿਨ ਤੋਂ ਇਹਨੇ ਸ਼ੁਰੂ ਕੀਤਾ ਮਾੜੇ ਕੰਮ ਕਰਨੇ ਸਜ਼ਾ ਭੋਗ ਰਿਹਾ ਰੱਬ ਦਾ ਕਾਨੂੰਨ ਹੈ ਜਿਹੜਾ ਰੱਬ ਦਾ ਧਰਮ ਉਹਨੂੰ ਸਜ਼ਾ ਦੇ ਰਿਹਾ ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਲੁੱਪੜ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਕਹਿੰਦੇ ਇਹਦਾ ਇਲਾਜ ਫਿਰ ਵੈਦ ਨਹੀਂ ਕਰ ਸਕਦੇ ਇਹਦਾ ਇਲਾਜ ਵੈਦ ਕੀ ਕਰਨਗੇ ਜਿਹੜਾ ਬੰਦਾ ਆਪ ਹੀ ਕਸੂਤਾ ਫਸਿਆ ਹੈ ਮਾੜੇ ਕੰਮ ਕਰਨ ਕਰਕੇ ਦੁਖੀ ਰਹਿੰਦਾ ਹੈ ਉਹਨੂੰ ਵੈਦ ਕੀ ਠੀਕ ਕਰੂ ਭਾਈ ਵੈਦਾਂ ਕੋਲੇ ਦਾ ਕੋਈ ਇਲਾਜ ਨਹੀਂ ਇਸ ਕਰਕੇ ਡੈਫੀਨੇਸ਼ਨ ਸਹੀ ਸਮਝੋ ਧਰਮ ਦੀ ਗੁਰਬਾਣੀ ਨੂੰ ਜਦੋਂ ਇਦਾਂ ਸਮਝਾਂਗੇ ਫਿਰ ਇੱਕਦਮ ਦਿਮਾਗ ਚ ਆ ਜਾਣਾ ਵੀ ਮਨਾ ਗਲਤ ਕੰਮ ਕਰੀ ਨਾ ਗੁਪਤ ਚਿੱਤਰ ਤੰਗ ਕਰਨਗੇ ਹੁਣ ਸਾਡੇ ਮਨ 'ਚ ਪਤਾ ਕੀ ਹੈ ਚੱਲ ਯਾਰ ਮਰਾਂਗੇ ਫਿਰ ਜਿਹੜੇ ਗੁਪਤ ਚਿੱਤਰ ਵੇਖੀ ਜੂ ਹੁਣ ਤੇ ਨਜ਼ਾਰੇ ਲਓ ਆਖੋ ਸਤਨਾਮ ਜੇ ਐ ਸਮਝੀਏ ਤੇ ਅੱਜ ਸਮਝ ਆਵੇ ਵੀ ਅੱਜ ਛੱਡ ਅੱਜ ਜ਼ਿੰਦਗੀ ਸੋਹਣੀ ਬਣੇ ਤੇ ਜੇ ਮਰਨ ਤੋਂ ਬਾਅਦ ਵਾਲੇ ਨੇ ਉਹ ਫਿਰ ਅਗਲਾ ਕਹਿੰਦਾ ਯਾਰ ਮਰਾਂਗੇ ਤੇ ਵੇਖਾਂਗੇ ਹੁਣ ਤੇ ਐਸ਼ ਕਰ ਲੋ ਹੁਣ ਕਿੰਨੇ ਵੇਖਿਆ ਅਸੀਂ ਤੇ ਅੱਜ ਐਸ਼ ਕਰਦੇ ਆ ਅੱਜ ਵਧੀਆ ਤੇ ਅਸੀਂ ਮਰ ਮਰਾਂਗੇ ਤੇ ਫਿਰ ਵੇਖੀ ਜਾਓ ਤਾਂ ਕਰਕੇ ਖਲਾਰਾ ਪੈ ਗਿਆ ਬਹੁਤਾ ਇਹ ਤੇ ਸਿੱਧੀਆਂ ਸਿੱਧੀਆਂ ਗੱਲਾਂ ਸੀ ਜਿਹੜਾ ਸਾਡੇ ਅੰਦਰ ਨਾ ਗੰਦ ਪਵੇ ਅੰਦਰ ਖਲਾਰਾ ਨਾ ਪਵੇ ਭਾਈ ਗਲਤ ਕੰਮ ਕਰਨ ਕਰਕੇ ਬੰਦਾ ਅੰਦਰੋਂ ਹਿੱਲ ਜਾਂਦਾ ਪੂਰੀ ਤਰ੍ਹਾਂ ਤੇ ਸਾਡੇ ਗੁਰੂ ਜੀ ਕਹਿੰਦੇ ਐ ਅੰਦਰੋਂ ਸ਼ਾਂਤ ਰਵੇ ਅੰਦਰੋਂ ਸਹੀ ਰਵੇ ਤੇ ਇਹ ਤਾਂ ਹੀ ਰਹਿ ਸਕਦਾ ਹੈ ਜੇ ਤੇਰੇ ਗੁਪਤ ਚਿੱਤਰ ਹੋਣ ਹੀ ਨਾ ਮਾੜੇ ਕੰਮ ਕਰੀਏ ਹੀ ਨਾ ਤੇ ਮਾੜੇ ਕੰਮ ਕਰਾਂਗੇ ਤੇ ਦੁਖੀ ਤੇ ਫਿਰ ਹੋਣਾ ਹੀ ਪੈਣਾ ਉਹ ਪਿਕਚਰਾਂ ਤੇਰੇ ਅੰਦਰ ਬਣੀ ਜਾਣਗੀਆਂ ਇੱਕ ਇੱਕ ਸਾਹਮਣੇ ਆਉਂਦੀ ਐ ਫਿਰ ਕੱਲੀ ਕੱਲੀ ਪਿਕਚਰ ਸਾਹਮਣੇ ਆਉਂਦੀ ਐ ਤੇ ਖਿਹੜਾ ਨਹੀਂ ਛੱਡਣਾ ਸਾਡੇ ਮਾੜੇ ਕੰਮਾਂ ਨੇ ਭਾਈ ਮਾੜੇ ਕਰਮਾਂ ਨੇ ਸਾਡਾ ਖਿਹੜਾ ਨਹੀਂ ਛੱਡਣਾ ਬਸ ਇਹ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕਰੀਏ ਸੋ ਜਿਹੜੀ ਆਪਾਂ ਗੱਲ ਕਰਦੇ ਸੀ ਹੁਣ ਫੇਰ ਸੁਣੋ ਸ਼ੁਰੂ ਆਪਾਂ ਇੱਥੋਂ ਕੀਤਾ ਸੀ ਵੀ ਸਤ ਸੰਗਤ ਵਿੱਚ ਕੀ ਲੈਣ ਆਉਣਾ ਭਲਾ ਗਿਆਨ ਲੈਣ ਸਮਝ ਲੈਣ ਅਕਲ ਲੈਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਆਪਾਂ ਸ਼ਬਦ ਪਹਿਲਾਂ ਪੜ੍ਹ ਕੇ ਹਟੇ ਆ ਨਾ ਕਬੀਰ ਸਾਹਿਬ ਦਾ ਉਹਦੀਆਂ ਲਾਸਟ ਪੰਕਤੀਆਂ ਵਿੱਚ ਆਪਾਂ ਪੜ੍ਹਿਆ ਹੈ ਵੀ ਕੋਈ ਗਾਵੇ ਕੋ ਸੁਣੈ ਸੱਚ ਦੀ ਵਿਚਾਰ ਸੁਣੋ ਗਾਓ ਇਦਾਂ ਬਹਿ ਕੇ ਗੁਰਬਾਣੀ ਗਾਈਏ ਤੇ ਸੁਣੀਏ ਕਹਿੰਦੇ ਇਹਦੇ ਵਿੱਚ ਡਾਊਟ ਕੋਈ ਨਹੀਂ ਸਾਡਾ ਭਲਾ ਹੋ ਜਾਣਾ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗਤੀ ਦਾ ਮਤਲਬ ਹੁੰਦਾ ਸਪੀਡ ਆਪਾਂ ਕਹਿੰਦੇ ਨਾ ਜਿਵੇਂ ਗੱਡੀ ਕਿੰਨੀ ਸਪੀਡ ਤੇ ਜਾਂਦੀ ਹੈ ਆਪਣੇ ਪੰਜਾਬੀ ਚ ਇਹ ਕਹਿੰਦੇ ਕਿੰਨੀ ਸਪੀਡ ਗਤੀ ਜਿਹੜਾ ਬੰਦਾ ਗੁਰਬਾਣੀ ਟਿਕ ਕੇ ਸੁਣਦਾ ਹੈ ਗਾਉਂਦਾ ਹੈ ਉਹਦਾ ਮਾਈਂਡ ਡਿਵੈਲਪ ਹੋ ਜਾਂਦਾ ਉਹਦਾ ਬ੍ਰੇਨ ਖੁੱਲ ਜਾਂਦਾ ਚਿੱਤ ਲਾ ਕੇ ਗਾਏਗਾ ਜਿਹੜਾ ਚਿੱਤ ਲਾ ਕੇ ਸੁਣੇਗਾ ਕਬੀਰ ਸਾਹਿਬ ਕਹਿੰਦੇ ਕੋਈ ਡਾਊਟ ਨਹੀਂ ਉਹਦਾ ਦਿਮਾਗ ਕੰਮ ਕਰਨ ਲੱਗ ਜੂ ਖੁੱਲ ਜੂ ਐਦਾਂ ਬਹਿ ਕੇ ਗੁਰਬਾਣੀ ਨੂੰ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ ਮੈਂ ਕਹਿੰਦਾ 15-20 ਦੀਵਾਨ ਸੁਣ ਲਓ ਲਗਾਤਾਰ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਤੀਜਾ 15-20 ਦਿਨ ਜੇ ਚਾਹੇਗਾ ਨਾ ਤੇ ਕਿੰਨਾ ਕੁਛ ਹੀ ਖੁੱਲ ਜੂ ਦਿਮਾਗ ਵਿੱਚ ਖੁੱਲਣ ਲੱਗ ਜਾਂਦਾ ਬ੍ਰੇਨ ਡਿਵੈਲਪ ਹੋ ਜਾਂਦਾ ਕਬੀਰ ਸਾਹਿਬ ਕਹਿੰਦੇ ਡਾਊਟ ਨਹੀਂ ਕੋਈ ਇਸ ਗੱਲ ਤੇ ਸ਼ੰਕਾ ਨਹੀਂ ਕੋਈ ਸੰਸਾ ਨਾ ਕਰੀਏ ਬਾਣੀ ਪੜ੍ਹਨ ਵਾਲਾ ਬੰਦਾ ਗਿਆਨ ਲੈਣ ਵਾਲਾ ਬੰਦਾ ਗੁਰੂ ਨਾਲ ਜੁੜਿਆ ਮਤਲਬ ਗਿਆਨ ਨਾਲ ਜੁੜਿਆ ਜਿਹੜਾ ਬੰਦਾ ਹੈ ਉਹਦਾ ਦਿਮਾਗ ਵਿਕਸਿਤ ਹੋ ਜਾਣਾ ਤਰੱਕੀ ਕਰੇਗਾ ਹੀ ਕਰੇਗਾ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਅਹੋ ਕਬੀ ਸੰਸਾ ਨਹੀਂ ਅਹੋ ਕਬੀ ਸੰਸਾ ਨਹੀਂ ਅਹੋ ਕਬੀ ਸੰਸਾ ਨਹੀਂ ਅਹੋ ਕਬੀ ਅਹੋ ਕਬੀ ਸੰਸਾਰ ਨਹੀਂ अंत परम पद पाए कहो कबीरा नहीं अंत परम पद पाए पढ़ो कहो कबीर संसार गज के सिंगो गज के कोई गावे को सुने हर नामा चित लाए कोई गावे को सुने हर नामा चित लाए पढ़ो पढ़ो पढ़ो कितना फिर पढ़ो जी कोई गावे को सुने हर नम्मा कितना ये ते गल बन जानी है प्यारे जदों गुरबाणी नू अपन चित ला के ध्यान दे के सुनांगे चित ला के गावांगे चित ला के सुनांगे कल्ला कन्न रस नहीं फिर आ आ आ दिमाग खुल जाना खुल जाना आए कादे लई सी इनू खुलण वास्ते गुरुद्वारे कादे लई आई रहे जी प्यारियो इनू खुलण वास्ते इनू दिमाग नू खुलण वास्ते ते साडे इदाईयां भी प्रसाद लैण प्रसाद लैण ही आई दा सुनो भाई ध्यान नाल प्रसाद लैन आई दा लंगर लंगर विच बह के रोटी खा ली बस इन्हां कम्मां लई आई सुनियो असी इत्थे दिमाग विकसित ब्रेन दिमाग खोलण लई आउंदे आ ज्ञान लैण लई आउंदे समझ लैण लई आउंदे हुण अटदे आ ते झोली इन्ना अटदे आ वी सच्चे पातशाह पा दो जी इहदे विच कृपा कर दो जी ते हुण तुहानूं इह दसो प्यारिओ ਇਹ ਕਾਮਰੇਡ ਬੰਦੇ ਰੱਬ ਨੂੰ ਨਹੀਂ ਮੰਨਦੇ ਇਹ ਸੱਚ ਹੈ ਨਾ ਕਾਮਰੇਡ ਕਹਿੰਦੇ ਰੱਬ ਹੈ ਨਹੀਂ ਰੱਬ ਨੂੰ ਅਸੀਂ ਨਹੀਂ ਮੰਨਦੇ ਰੱਬ ਤੇ ਹੈ ਹੀ ਨਹੀਂ ਇਹ ਤੇ ਗਲਤ ਗੱਲਾਂ ਬਣਾਈਆਂ ਕਾਮਰੇਡ ਇਹੀ ਕਹਿੰਦੇ ਆ ਮੈਨੂੰ ਜਰਾ ਬੋਲ ਕੇ ਜਵਾਬ ਦਿਓ ਸਿੰਘੋ ਦੱਸੋ ਪਿਆਰਿਓ ਬਈ ਕਾਮਰੇਡਾਂ ਦੇ ਔਲਾਦ ਨਹੀਂ ਹੁੰਦੀ ਬੋਲੋ ਪਿਆਰਿਓ ਤੁਸੀਂ ਦੱਸੋ ਬਈ ਕਾਮਰੇਡਾਂ ਦੇ ਔਲਾਦ ਹੁੰਦੀ ਨਹੀਂ ਹੁੰਦੀ ਹੈ ਨਾ ਦੱਸਿਓ ਭਲਾ ਵੀ ਕਾਮਰੇਡਾਂ ਦੇ ਬੱਚੇ ਬਾਹਰ ਨਹੀਂ ਜਾਂਦੇ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਕੀ ਕਾਮਰੇਡਾਂ ਕੋਲੇ ਗੱਡੀਆਂ ਹੈ ਨਹੀਂ ਕੀ ਕਾਮਰੇਡਾਂ ਦੀਆਂ ਫਸਲਾਂ ਨਹੀਂ ਹੁੰਦੀਆਂ ਕੀ ਕਾਮਰੇਡਾਂ ਦੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਸਾਰਾ ਕੁਝ ਉਹਨਾਂ ਨੂੰ ਵੀ ਮਿਲਦਾ ਅਸੀਂ ਕਹੀ ਜਾਂਦੇ ਹਾਂ ਵੀ ਗੁਰਦੁਆਰੇ ਅਸੀਂ ਜਾਂਦੇ ਹਾਂ ਜੀ ਸਾਨੂੰ ਉੱਥੋਂ ਕੋਠੀ ਦੀ ਦਾਤ ਮਿਲਦੀ ਗੁਰਦੁਆਰੇ ਚੋਂ ਗੱਡੀ ਆ ਕਿੱਥੋਂ ਮਿਲੀ ਹੈ ਗੱਡੀ ਹੁਣ ਜੇ ਕਾਮਰੇਡ ਬੰਦੇ ਕੋਲ ਲੈ ਜੇ ਗੱਡੀ ਤੇ ਮੈਨੂੰ ਤੇ ਗੁਰੂ ਨੇ ਦਿੱਤੀ ਹੈ ਜੀ ਉਹ ਕਹਿੰਦਾ ਇਹ ਤੇ ਮਰੂਤੀ ਹੈ ਤੂੰ ਕਹੇਗਾ ਹਾਂ ਉਹ ਕਹੂਗਾ ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ ਮੈਂ ਤੇ ਕਦੇ ਗੁਰਦੁਆਰੇ ਗਿਆ ਹੀ ਨਹੀਂ ਆ ਜਾ ਮੈਂ ਤੈਨੂੰ ਵਿਖਾਵਾਂ ਆ ਮੇਰੇ ਦੇਖ ਲੈ ਅਨੋਵਾ ਖੜੀ ਹੈ ਇਹ ਤੇਰੀ 3 ਲੱਖ ਦੀ ਹੈ ਮੇਰੇ ਵਾਲੀ 13 ਲੱਖ ਦੀ ਹੈ ਆਖੋ ਸਤਨਾਮ ਜੀ ਵਾਹਿਗੁਰੂ ਹੁਣ ਬੋਲ ਹੁਣ ਵਿਖਾ ਅੱਛਾ ਫਿਰ ਕਹੇ ਆ ਕੋਠੀ ਬਣ ਗਈ ਦੇਖੋ ਕਿਰਪਾ ਕਰਤੀ ਮੇਰੇ ਤੇ ਮੈਂ ਗੁਰਦੁਆਰੇ ਜਾਣਾ ਤਾਂ ਬਣੀ ਹੈ ਉਹ ਅਗਲਾ ਕਹਿੰਦਾ ਮੇਰੇ ਕੋਲ ਤੇ 4 ਕੋਠੀਆਂ ਨੇ ਮੇਰੀਆਂ ਤੇ 4 ਨੇ ਤੂੰ ਕਹ ਮੇਰੇ ਪੁੱਤ ਦਾ ਵੀਜ਼ਾ ਲੱਗ ਗਿਆ ਗੁਰਦੁਆਰੇੋਂ ਮਿਲਿਆ ਮੈਂ ਤੇ ਗੁਰਦੁਆਰੇ ਜਾ ਗਿਆ ਸੀ ਤਾਂ ਵੀਜ਼ਾ ਮਿਲਿਆ ਉਹ ਕਹਿੰਦਾ ਸਾਡਾ ਟੱਬਰ ਤੇ ਪਹਿਲਾਂ ਹੀ ਅਮਰੀਕਾ ਜਾਂਦੇ ਤੇ ਆਮ ਹੀ ਆਉਂਦੇ ਜਾਂਦੇ ਰਹਿੰਦੇ ਹੋਰ ਬੋਲ ਫਿਰ ਅੱਛਾ ਸੁਣਿਓ ਧਿਆਨ ਨਾਲ ਇਹ ਗੱਲ ਨੂੰ ਪੂਰੀ ਨੂੰ ਸੁਣਿਓ ਗੱਲ ਨੂੰ ਸਮਝਿਓ ਕਿਰਪਾ ਕਰਕੇ ਇਹ ਚੀਜ਼ਾਂ ਤੇ ਉਹ ਬਹੁਤ ਵਿਖਾ ਦਿੰਦਾ ਤੇਰੇ ਤੋਂ ਜ਼ਿਆਦਾ ਆ ਤੂੰ ਕਹਿ ਜਿਹੜੀ ਫਸਲ ਬਹੁਤ ਹੋਈ ਮੈਂ ਗੁਰਦੁਆਰੇ ਗਿਆ ਸੇਵਾ ਕਰੀ ਕਾਰ ਸੇਵਾ ਵਾਲੇ ਕਹਿੰਦੇ ਵੀ ਭਾਈ ਤੂੰ ਨਾ ਲਾ ਕੇ ਜਾ 6 ਮਹੀਨੇ ਮੈਂ ਲਾ ਕੇ ਆਇਆ ਫਿਰ ਮੇਰੀ ਫਸਲ ਵੇਖੋ ਐਦਕੀ ਵੀ 50 ਮਣ ਕਿੱਲਾ ਨਿਕਲੀ ਉਹ ਕਹਿੰਦਾ ਮੇਰੀ 60 ਨਿਕਲੀ ਮੈਂ ਤੇ ਜਾਂਦਾ ਹੀ ਨਹੀਂ ਗੁਰਦੁਆਰੇ ਕਾਮਰੇਡ ਕਹਿੰਦਾ ਮੈਂ ਤੇ ਜਾਂਦਾ ਹੀ ਨਹੀਂ ਗੁਰਦੁਆਰੇ ਹੁਣ ਦੱਸ ਅੱਗੇ ਬੋਲ ਹੁਣ ਕੀ ਕਰਾਂਗੇ ਆਪਾਂ ਉੱਥੇ ਅਸਲ ਵਿੱਚ ਭਾਈ ਇਹ ਸਾਰਾ ਕੁਝ ਹੈ ਨਾ ਜਿਹੜਾ ਆ ਜਿਹੜਾ ਬਾਹਰਲੀਆਂ ਚੀਜ਼ਾਂ ਅਸੀਂ ਕਹਿੰਦੇ ਆ ਵੀ ਮਿਲ ਗਈਆਂ ਮੰਗਦੇ ਆ ਇਹ ਤੇ ਉਹਨਾਂ ਦੇ ਵੀ ਹੈ ਜਿਨ੍ਹਾਂ ਨੇ ਕਦੇ ਨਹੀਂ ਮੰਗਿਆ ਜੇ ਤੇਰੇ ਨਹੀਂ ਔਲਾਦ ਹੋਣੀ ਤੇ ਨਹੀਂ ਹੋਣੀ ਜੇ ਤੇਰਾ ਜੇ ਤੂੰ ਮਿਹਨਤ ਨਹੀਂ ਕਰਨੀ ਤੇ ਫਸਲ ਨਹੀਂ ਹੋਣੀ ਜੇ ਤੇਰਾ ਨਿਆਣਾ ਪੜੇਗਾ ਤੇ ਕੈਨੇਡਾ ਜਾਏਗਾ ਚਾਹੇ ਤੇਰਾ ਹੋਵੇ ਚਾਹੇ ਕਾਮਰੇਡ ਦਾ ਜੇ ਤੂੰ ਮਿਹਨਤ ਕਰੇਗਾ ਤੇ 60 ਮਣ ਕਿੱਲੇ ਦੀ ਨਿਕਲੂ ਚਾਹੇ ਤੇਰੀ ਹੋਵੇ ਚਾਹੇ ਕਾਮਰੇਡ ਦੀ ਹੋਵੇ ਜੇ ਤੇਰੇ ਸਰੀਰ 'ਚ ਨੁਕਸ ਹੈ ਤੇ ਬੱਚਾ ਨਹੀਂ ਹੋਣਾ ਚਾਹੇ ਤੂੰ ਹੋਵੇ ਚਾਹੇ ਕਾਮਰੇਡ ਹੋਵੇ ਕਰ ਲੈ ਜੋ ਗੱਲ ਨੂੰ ਸਮਝੋ ਫਿਰ ਇੱਥੇ ਕੁਐਸਚਨ ਪੈਦਾ ਹੁੰਦੇ ਆ ਜਿਹੜੇ ਲੋਕੀ ਧਰਮ 'ਚ ਮੰਨਣ ਵਾਲੇ ਬੱਚੇ ਉਹ ਕਹਿਣਗੇ ਯਾਰ ਮੈਂ ਤੇ ਗੁਰਦੁਆਰੇ ਜਾਂਦਾ ਸੀ ਸਾਨੂੰ ਤੇ ਆਹ ਦਾਤ ਉੱਥੋਂ ਮਿਲੀ ਨਹੀਂ ਤੇਰਾ ਬੱਚਾ ਤੇ ਬਾਹਰ ਚਲਿਆ ਗਿਆ ਗੁਰਦੁਆਰੇ ਜਾਣ ਕਰਕੇ ਮੇਰਾ ਬੱਚਾ ਬਾਹਰ ਕਿਉਂ ਨਹੀਂ ਜਾ ਸਕਿਆ ਗੁਰਦੁਆਰੇ ਤੇ ਮੈਂ ਵੀ ਜਾਂਦਾ ਸੀ ਧਿਆਨ ਨਾਲ ਸੁਣੋ ਬਈ ਗੁਰਦੁਆਰੇ ਤੇ ਤੂੰ ਜਾਂਦਾ ਸੀ ਤੇਰੇ ਉੱਤੇ ਤੇ ਕਿਰਪਾ ਹੋ ਗਈ ਇੱਧਰ ਧਿਆਨ ਰੱਖਿਓ ਮੇਰੇ ਤੇ ਕਿਰਪਾ ਹੋਈ ਨਹੀਂ ਤੇਰੇ ਤੇ ਹੋ ਗਈ ਫਿਰ ਕਈ ਬੰਦੇ ਤੇ ਇਦਾਂ ਦੇ ਵੀ ਆ ਜਿਹੜੇ ਗੁਰਦੁਆਰਾ ਛੱਡ ਕੇ ਬਹਿ ਜਾਂਦੇ ਆ ਮੁੜ ਕੇ ਕਹਿੰਦੇ ਗੁਰਦੁਆਰੇ ਹੈਗਾ ਕੀ ਹੁਣ ਤੇ ਬਾਬੇ 'ਚ ਸ਼ਕਤੀ ਨਹੀਂ ਰਹੀ ਇਦਾਂ ਹੁੰਦੇ ਨੇ ਬੜੇ ਬੜੇ ਮੈਂ ਤੇਰਾ ਵੀਜ਼ਾ ਲੱਗ ਗਿਆ ਬਾਬੇ ਤੇ ਬਾਬੇ ਨੇ ਬੜੀ ਕਿਰਪਾ ਕਰਤੀ ਜੇ ਨਹੀਂ ਲੱਗਿਆ ਦੂਜੇ ਦਾ ਨਹੀਂ ਲੱਗਦਾ ਉਹ ਕਹਿੰਦੇ ਹੁਣ ਤੇ ਸ਼ਕਤੀ ਨਹੀਂ ਰਹੀ ਇੱਥੇ ਇੱਥੇ ਕੀ ਹੈ ਜੀ ਹੁਣ ਐ ਸੋਚਦਾ ਹੁਣ ਦੋ ਬੰਦੇ ਕੇਸ ਲੜਨ ਵਾਲੇ ਚਲੇ ਗਏ ਗੁਰਦੁਆਰੇ ਇੱਕ ਬੰਦੇ ਨੇ ਅਰਦਾਸ ਕਰਾਤੀ ਭਾਈ ਜੀ ਅਰਦਾਸ ਕਰ ਦਿਓ ਕੇਸ ਸਾਡੇ ਹੱਕ 'ਚ ਹੋ ਜੇ ਦੂਜੇ ਨੇ ਅਰਦਾਸ ਕਰਤੀ ਸਾਡੇ ਹੱਕ 'ਚ ਹੋ ਜੇ ਦੋਨਾਂ ਨੇ ਅਰਦਾਸ ਕਰਾਤੀ ਹੁਣ ਦੱਸੋ ਜਿਹੜਾ ਜਿੱਤ ਗਿਆ ਉਹ ਕੀ ਕਹੂ ਬਾਬੇ ਦੀ ਫੁੱਲ ਕਿਰਪਾ ਹੈ ਤੇ ਜਿਹੜਾ ਹਾਰ ਗਿਆ ਉਹ ਕੀ ਕਹੂ ਬਿਲੇ ਬਾਬਾ ਤੇ ਸਾਡੀ ਸੁਣਦਾ ਹੀ ਨਹੀਂ ਇੱਥੇ ਤੇ ਕਿਰਪਾ ਹੁੰਦੀ ਨਹੀਂ ਸਾਡੇ ਉੱਤੇ ਧਿਆਨ ਨਾਲ ਗੱਲ ਨੂੰ ਪਕੜੋ ਇਸ ਗੱਲ ਨੂੰ ਸਮਝੋ ਭਾਈ ਅਸੀਂ ਜਦੋਂ ਐਦਾਂ ਦੀਆਂ ਡੈਫੀਨੇਸ਼ਨਾਂ ਦੇਾਂਗੇ ਨਾ ਪ੍ਰੋਬਲਮ ਇਹ ਪੈਣੀ ਹੈ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਬੰਦੇ ਟੁੱਟਦੇ ਐ ਇਹਨਾਂ ਗੱਲਾਂ ਕਰਕੇ ਟੁੱਟ ਜਾਂਦੇ ਐ ਅਸੀਂ ਵਿਆਖਿਆ ਗਲਤ ਕਰਦੇ ਆ ਸਾਨੂੰ ਦੱਸਣਾ ਪੈਣਾ ਹੈ ਵੀ ਗੁਰਦੁਆਰੇ ਝੋਲੀਆਂ ਅੱਡਣੀਆਂ ਛੱਡੋ ਐ ਝੋਲੀ ਅੱਡ ਕੇ ਖੜਾ ਰਿਹਾ ਕਰ ਮਾਲਕਾ ਖਜ਼ਾਨਾ ਪਾ ਦੇ ਬਸ ਝੋਲੀ 'ਚ ਖਜ਼ਾਨਾ ਪਾ ਦੇ ਵੀ ਸਾਰਾ ਦਿਨ ਸੁੱਤਾ ਰਿਹਾ ਕਰ ਉੱਠਦਾ ਹੈ ਨਹੀਂ ਕਮਰੇ ਦੇ ਪੱਖੇ ਥੱਲੇ ਪਿਆ ਰਿਹਾ ਰਜਾਈ 'ਚ ਵੜਿਆ ਰਿਹਾ ਖੇਤ ਕਦੇ ਗੇੜਾ ਨਹੀਂ ਮਾਰਿਆ ਝੋਲੀਆਂ ਜੀਆਂ ਕਰਦਾ ਫਿਰਦਾ ਐਂ ਕਿਵੇਂ ਭਰਜਣਗੀਆਂ ਤੇਰੀਆਂ ਡੱਕਾ ਤੋੜਦਾ ਨਹੀਂ ਮਿਹਨਤ ਤੂੰ ਕਰਦਾ ਨਹੀਂ ਗੱਲ ਕਿਹੜੀ ਕਰਦਾ ਤੇਰਾ ਨਿਆਣਾ ਪੜ੍ਹਦਾ ਹੈ ਨਹੀਂ ਗੇੜੇ ਦੇ ਕੇ ਮੁੜ ਆਉਂਦਾ ਤੇ ਤੂੰ ਗੁਰਦੁਆਰੇ ਜਾ ਸਵੇਰੇ ਝਾੜੂ ਲਾਇਆ ਕਰ 4 ਵਜੇ ਵੀ ਸੱਚੇ ਪਾਤਸ਼ਾਹ ਸਾਡਾ ਵੀਜ਼ਾ ਜ਼ਰੂਰ ਆ ਜੇ ਐਂ ਕਿਵੇਂ ਆ ਜੇ ਜਦੋਂ ਨਿਆਣੇ ਨੇ ਪੜ੍ਹਨਾ ਨਹੀਂ ਐਦਾਂ ਕਿਵੇਂ ਆ ਜੇ ਕਿਰਪਾ ਕਰਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਨਾ ਇੱਥੇ ਕਰਦੇ ਹਾਂ ਐਂ ਝੋਲੀ ਤੇ ਗੁਰੂ ਜੀ ਕਹਿੰਦੇ ਕਰ ਪਰੇ ਮੈਂ ਜੋ ਪਾਉਣਾ ਉਹ ਇੱਥੇ ਪੈਣਾ ਦਿਮਾਗ 'ਚ ਇਹਨੂੰ ਖੋਲ ਕੱਪੜਾ ਜਿਹਾ ਪਰੇ ਕਰਦੇ ਦਿਮਾਗ ਖੋਲ ਮੈਂ ਤੇ ਗੱਲ ਕਰਦਾ ਤੇਰੇ ਦਿਮਾਗ ਨਾਲ ਦੱਸੋ ਪਿਆਰਿਓ ਜਿਹੜੇ ਟੀਚਰ ਨੇ ਜਿਹੜੀ ਐਜੂਕੇਸ਼ਨ ਹੈ ਗਿਆਨ ਮਿਲਦਾ ਜਿਹੜਾ ਪੜ੍ਹਾਈ ਪੜਾਉਂਦੇ ਐ ਟੀਚਰ ਦੱਸੋ ਭਲਾ ਝੋਲੀਆਂ 'ਚ ਪਾਉਂਦੇ ਐ ਜੇਬਾਂ 'ਚ ਪਾਉਂਦੇ ਐ ਕਿੱਥੇ ਪਾਉਂਦੇ ਭਲਾ ਦਿਮਾਗ 'ਚ ਪਾਉਂਦੇ ਸਾਰਾ ਕੁਝ ਤੇ ਗੁਰਦੁਆਰੇ ਵਿੱਚ ਇੱਥੇ ਜੋ ਪੈਂਦਾ ਹੈ ਦਿਮਾਗ 'ਚ ਪੈਂਦਾ ਹੈ ਗੁਰਦੁਆਰੇ ਵਿੱਚ ਜੋ ਪੈਂਦਾ ਦਿਮਾਗ 'ਚ ਪੈਂਦਾ ਹੈ ਬਸ ਤੇਰੇ ਦਿਮਾਗ 'ਚ ਪੈ ਗਿਆ ਬਾਕੀ ਤੇ ਤੂੰ ਆਪੇ ਹੀ ਕਰ ਲੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਇੱਥੇ ਬਹਿ ਗਏ ਇੱਥੇ ਬਹਿ ਜੇ ਸਾਰਾ ਕੁਝ ਬਾਕੀ ਤੇ ਆਪੇ ਕਰ ਲੈਣਾ ਹੈ ਬਿਮਾਰੀਆਂ ਤੋਂ ਵੀ ਬਚੇਗਾ ਭੱਜੇਗਾ ਸਵੇਰੇ ਐਕਸਰਸਾਈਜ਼ ਕਰੇਗਾ ਸਾਈਕਲ ਚਲਾਏਗਾ ਮਿਹਨਤ ਕਰੇਗਾ ਦੌੜੇਗਾ ਇੱਥੇ ਦਿਮਾਗ ਵਿੱਚ ਪੈ ਗਿਆ ਸਾਰਾ ਕੁਝ ਫਸਲਾਂ ਵੀ ਹੋਣਗੀਆਂ ਮਿਹਨਤ ਕਰੇਗਾ ਕੰਮ ਕਰੇਗਾ ਇੱਥੇ ਗੁਰੂ ਦਾ ਗਿਆਨ ਲੈ ਕੇ ਦਿਮਾਗ ਖੁੱਲ ਗਿਆ ਪੜ੍ਹਾਈਆਂ ਵੀ ਕਰੋਗੇ ਬੱਚੇ ਵਿਦੇਸ਼ਾਂ 'ਚ ਵੀ ਜਾਣਗੇ ਤਾਂ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ ਇਹਨੂੰ ਇੱਥੇ ਪਵਾਓ ਇਹਨੂੰ ਖੋਲੀਏ ਜਰਾ ਆ ਜਿਹੜਾ ਬੱਜਰ ਕਪਾਟ ਨਾ ਖੁੱਲਣੀ ਅੱਖ ਖੁੱਲਦਾ ਨਹੀਂ ਨਾ ਪਰ ਜੇ ਸਮਝਣ ਲੱਗ ਜਾਈਏ ਐ ਬਹਿ ਕੇ ਗੁਰ ਸ਼ਬਦ ਖੁੱਲੀ ਜਾ ਆ ਗਿਆਨ ਲੈ ਕੇ ਖੁੱਲ ਗਿਆ ਯਾਰ ਮੈਂ ਤੇ ਜਮੇ ਡੁੰਨ ਵੱਟਾ ਸੀ ਮੈਂ ਤੇ ਡੁੰਨ ਵੱਟਾ ਸੀ ਸਾਰੀ ਜ਼ਿੰਦਗੀ ਤਾਸ਼ਾ ਖੇਡਦਾ ਰਿਹਾ ਗੇੜੇ ਦਿੰਦਾ ਰਿਹਾ ਕੱਖ ਨਹੀਂ ਸੀ ਪਤਾ ਜਦੋਂ ਗੁਰਬਾਣੀ ਨੂੰ ਸੁਣਨ ਲੱਗੇ ਲੈ ਸੁਣਦਿਆਂ ਚਾਰਜ ਜੇ ਹੋ ਗਏ ਅਸੀਂ ਤੇ ਅੱਖਾਂ ਖੁੱਲ ਗਈਆਂ ਦਿਮਾਗ ਕੰਮ ਲੱਗ ਪਿਆ ਕਰਨ ਅੱਛਾ ਹੁਣ ਸੁਣਿਓ ਗਿਆਨ ਹੋ ਗਿਆ ਰੱਬ ਨਾਲ ਪਿਆਰ ਪੈ ਗਿਆ ਨਿਯਮਾਂ ਦੀ ਸਮਝ ਆ ਗਈ ਪਰਮਾਤਮਾ ਨਾਲ ਕਨੈਕਸ਼ਨ ਜੁੜ ਗਿਆ ਵੀ ਰੱਬ ਸਾਰੇ ਪਾਸੇ ਹੈ ਯਾਰ ਜੇ ਜੰਮਣਾ ਤੇ ਮਰਨਾ ਵੀ ਹੈ ਜੇ ਜਵਾਨ ਆ ਤੇ ਬੁੱਢੇ ਵੀ ਹੋਣਾ ਹੈ ਸਮਝ ਆ ਗਈ ਜੇ ਪੁੱਤ ਆ ਰਿਹਾ ਤੇ ਦਾਦਾ ਜਾਊ ਵੀ ਹੁਣ ਜੇ ਪੋਤੀ ਜੰਮੀ ਹੈ ਤੇ ਮੇਰੀ ਮਾਂ ਮਰੂ ਵੀ ਹੁਣ ਸਿਸਟਮ ਹੈ ਇਹ ਨਿਯਮ ਨੇ ਐਂ ਚੱਲੂ ਜਦੋਂ ਐ ਸਮਝ ਆ ਗਈ ਫਿਰ ਬੰਦਾ ਖਿੜਿਆ ਰਹਿਣਾ ਹੈ ਖਿੜਿਆ ਘਰ 'ਚ ਲਾਸ਼ ਪਈ ਹੈ ਤਾਂ ਵੀ ਖਿੜਿਆ ਚਾਹੇ ਮਾਂ ਦੀ ਹੋਵੇ ਲਾਸ਼ ਭਾਵੇਂ ਜਵਾਨ ਪੁੱਤ ਦੀ ਹੋਵੇ ਤਾਂ ਵੀ ਖਿੜਿਆ ਕਾਮਰੇਡਾ ਇਹ ਵਿਖਾ ਆਖੋ ਸਤਨਾਮ ਗੱਡੀ ਤੇ ਵਿਖਾਤੀ ਸੀ ਤੈਂ ਮੇਰੇ ਕੋਲ ਮਰੂਤੀ ਸੀ ਤੇਰੇ ਕੋਲ ਸਵਿਫਟ ਸੀ ਕੋਠੀ ਤੇ ਤੈਂ ਵਿਖਾਤੀ ਸੀ ਮੇਰੇ ਕੋਲ ਤੇ ਬਾਲਿਆਂ ਵਾਲੀ ਛੱਤ ਵਾਲਾ ਤੇਰੇ ਕੋਲ ਤੇ ਕੋਠੀ ਬੜੀ ਵੱਡੀ ਹੈ ਇਹਦੇ ਤੈਂ ਵਿਖਾਤੀ ਸੀ ਫਸਲ ਵੀ ਵਿਖਾਤੀ ਸੀ ਤੈਂ ਬੀਜੇ ਵੀ ਵਿਖਾਤੇ ਸੀ ਪਰ ਆਹ ਜਿਹੜਾ ਖੇੜਾ ਹੈ ਆ ਹਰ ਵੇਲੇ ਚੜ੍ਹਦੀ ਕਲਾ 'ਚ ਰਹਿੰਦਾ ਮੈਂ ਕਦੇ ਅੱਖ 'ਚੋਂ ਪਾਣੀ ਨਹੀਂ ਆਇਆ ਇਹ ਵਿਖਾ ਹੈ ਗੁਰੂ ਗੋਬਿੰਦ ਸਿੰਘ ਕਹਿਣਗੇ ਨਹੀਂ ਆਪਣੇ ਵਰਗੀ ਤੇ ਆਪਣੀ ਕੀ ਔਕਾਤ ਹੈ ਸਾਡੇ 'ਚੋਂ ਸਿੱਖ ਉਹ ਜਜ਼ਬਾ ਉਹ ਆਨੰਦ ਸਾਨੂੰ ਤੇ ਮਿਲਿਆ ਹੀ ਨਹੀਂ ਨਾ ਹੈ ਸਾਡੇ 'ਚ ਕਿਸੇ 'ਚ ਉਹ ਆਨੰਦ ਸਾਡੇ 'ਚ ਕਿੱਥੇ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਜੇ ਕੋਈ ਕਾਮਰੇਡ ਬੰਦਾ ਮਿਲੇ ਤੇ ਮਾਛੀਵੜ ਦੇ ਜੰਗਲ 'ਚ ਪਏ ਹੋਣ ਤੇ ਉਹ ਪੁੱਛੇ ਵੀ ਦੱਸੋ ਜੀ ਧਰਮ ਕੀ ਹੁੰਦਾ ਹੈ ਗਿਆਨ ਕੀ ਹੁੰਦਾ ਹੈ ਆ ਦਿਮਾਗ 'ਚ ਕੀ ਪੈਂਦਾ ਹੈ ਉਹ ਕਹਿਣਗੇ ਆ ਜਾ ਮੇਰੇ ਵਾਂਗੂ ਘਰ ਲੁਟਾ ਕੇ ਆ ਬੱਚੇ ਸ਼ਹੀਦ ਕਰਾ ਕੇ ਆ ਕੰਡਿਆਂ ਤੇ ਬਹਿ ਕੇ ਕੰਡੇ ਵੇਖ ਵੱਜੇ ਹੋਏ ਪੈਰਾਂ ਦੇ ਵਿੱਚ ਪਰ ਵੇਖ ਚਿਹਰੇ ਤੇ ਸ਼ਿਕਨ ਹੈ ਕੋਈ ਸ਼ਿਕਵਾ ਹੈ ਕੋਈ ਡਾਊਟ ਹੈ ਆ ਵਖਾ ਹੈ ਤੇਰੇ ਕੋਲ ਇਹ ਨਹੀਂ ਕੋਈ ਵਖਾ ਇੱਥੇ ਫਸਦਾ ਇਹ ਅੰਦਰ ਦੀ ਅਵੇਅਰਨੈਸ ਹੈ ਇਹ ਮਾਈਂਡ ਡਿਵੈਲਪਮੈਂਟ ਹੈ ਇਹ ਹੈ ਪਰਸਨੈਲਿਟੀ ਇਹ ਸ਼ਖਸੀਅਤ ਜਿਹੜੀ ਕਿ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਇਹ ਤੇਰੀ ਮਤ ਇਦਾਂ ਦੀ ਕਿਵੇਂ ਦੀ ਬਣ ਗਈ ਵੀ ਯਾਰ ਹੱਦ ਹੋ ਗਈ ਮਨੀ ਸਿੰਘ ਨੂੰ ਕਹਿੰਦੇ ਵਖਾ ਕਹਿੰਦਾ ਬੰਦ ਬੰਦ ਕੱਟ ਦੋ ਮਨੀ ਸਿੰਘ ਕਹਿੰਦਾ ਕੱਟ ਕਰ ਕਹਿੰਦੇ ਤੈਨੂੰ ਸਰੀਰ ਨਹੀਂ ਮੁੜ ਕੇ ਮਿਲਣਾ ਭਾਈ ਮਨੀ ਸਿੰਘ ਕਹਿੰਦਾ ਇਹ ਤੇ ਭਾਵੇਂ ਫਿਰ ਵੀ ਮਿਲ ਜੇ ਪਰ ਆ ਸਿੱਖਿਆ ਨਹੀਂ ਮੁੜ ਕੇ ਸਿੱਖੀ ਆ ਨਹੀਂ ਮੁੜ ਕੇ ਮਿਲਣੀ ਮੈਨੂੰ ਗੁਰੂ ਗੋਬਿੰਦ ਸਿੰਘ ਵਰਗਾ ਬਾਪੂ ਨਹੀਂ ਮੁੜ ਕੇ ਮਿਲਣਾ ਕੱਟ ਦੋ ਬੰਦ ਬੰਦ ਆ ਵਿਖਾ ਅਸੀਂ ਵਿਖਾਉਣਾ ਕੀ ਸੀ ਜੀ ਅਕਲ ਅਸੀਂ ਵਿਖਾਉਣੀ ਸੀ ਘੜੀ ਹੋਈ ਸੁਰਤ ਘੜੀ ਹੋਈ ਮਤ ਘੜੀ ਹੋਈ ਬੁੱਧ ਇਹ ਵਿਖਾਉਣੀ ਸੀ ਜਦੋਂ ਅਗਲਾ ਪੁੱਛਦਾ ਗੁਰਦੁਆਰੇ ਜਾਂਦਾ ਕੀ ਕਰਿਆ ਤੇ ਕਹਿੰਦੇ ਬੁੱਧ ਘੜ ਲਈ ਆਹ ਵੇਖ ਆਹ ਘੜੀ ਗਈ ਮੇਰੀ ਮਤ ਘੜੀ ਹੈ ਮੇਰੇ ਗੁਰੂ ਨੇ ਮੋਟਰਸਾਈਕਲ ਨਾ ਵਿਖਾਇਆ ਕਰ ਵੀ ਆਹ ਦਿੱਤਾ ਗੁਰੂ ਨੇ ਅਗਲਾ ਤੇਰੇ ਤੋਂ ਵੱਡਾ ਵਿਖਾ ਦੂ ਤੈਨੂੰ ਗੱਡੀ ਨਾ ਵਿਖਾਇਆ ਕਰ ਗੱਡੀਆਂ ਤੇ ਤੈਨੂੰ ਵੱਡੀਆਂ ਵਿਖਾ ਦੂ ਅਗਲਾ ਵਿਖਾਇਆ ਕਰ ਘੜੀ ਹੋਈ ਮਤ ਘੜੀ ਹੋਈ ਸੁਰਤ ਬੁੱਧ ਅਕਲ ਵਿਖਾ ਅਕਲ ਵਿਖਾ ਫਿਰ ਜਦੋਂ ਤੇਰੇ ਜਿਉਣ ਦੀ ਕਲਾ ਅਗਲਾ ਵੇਖਦਾ ਜਿਉਣ ਦੀ ਕਲਾ ਵੀ ਇੰਨਾ ਸੋਹਣਾ ਜਿਉਂਦਾ ਯਾਰ ਇਹ ਬੰਦਾ ਜਿੱਥੇ ਸੁੱਕੀ ਰੋਟੀ ਹੁੰਦੀ ਹੈ ਉੱਥੇ ਵੀ ਖੁਸ਼ੀ ਹੈ ਯਾਰ। ਫਸਲ ਮਰ ਗਈ ਸਾਰਾ ਟੱਪ ਸਾਰੇ ਰੋਂਦੇ ਐ ਇਹ ਖੁਸ਼ੀ ਫਿਰਦਾ ਕਹਿੰਦਾ ਕੋਈ ਨੀ ਮਾਲਕ ਐਦ ਕੀ ਨਹੀਂ ਤੇ ਗਾਂ ਸਹੀ ਅਗਲੇ 6 ਮਹੀਨਿਆਂ ਨੂੰ ਹੋ ਜੂ ਐਂ ਚੱਲਦਾ ਫਿਰ ਕੋਈ ਨਹੀਂ ਵੇਖੀ ਜਾਊ। ਕਮਾਲ ਹੋ ਗਈ ਇਹ ਬੰਦਾ ਕੋਈ ਦਰਦ ਸ਼ਿਕਵਾ ਕਰਦਾ ਹੀ ਨਹੀਂ ਕਿੰਨਾ ਖਿੜਿਆ ਹੋਇਆ ਇਹ ਹੈ ਮੱਤ ਘੜੀ ਹੋਈ। ਸਾਨੂੰ ਕੀ ਵਿਖਾਉਣਾ ਪੈਣਾ ਜੀ ਗੁਰਦੁਆਰਿਓਂ ਕੀ ਲੈ ਕੇ ਆਇਆ ਭਾਈ ਕੀ ਵਿਖਾਉਣਾ ਪਊ ਭਲਾ ਅਕਲ ਕੀ ਵਿਖਾਉਣਾ ਪਊ ਬੋਲੋ ਅਕਲ ਮੱਤ ਬੁੱਧ ਬੁੱਧ ਵਿਖਾ ਵੀ ਆ ਵੇਖ ਮੇਰੀ ਜ਼ਿੰਦਗੀ ਦੇ ਫੈਸਲੇ ਵੇਖ ਮੇਰਾ ਸੁਭਾਅ ਵੇਖ ਮੈਨੂੰ ਜਿਉਣ ਦਾ ਢੰਗ ਤਰੀਕਾ ਵੇਖ ਮੇਰਾ ਮੈਂ ਨਹੀਂ ਚੀਕਾਂ ਮਾਰਦਾ ਜਿੱਦੇ ਮੇਰੀ ਫਸਲ ਮਰਦੀ ਹੈ ਜਿੱਦੇ ਮੇਰੇ ਪਰਿਵਾਰ ਦਾ ਕੋਈ ਜੀ ਮੇਰਾ ਬਹੁਤ ਅਜ਼ੀਜ਼ ਹੋਵੇ ਜਿਹੜਾ ਮੇਰਾ ਬਹੁਤ ਨੇੜੇ ਹੋਵੇ ਜਿਹੜਾ ਜਿੱਦਣ ਉਹ ਵੀ ਮਰਿਆ ਹੈ ਤਾਂ ਵੀ ਮੇਰੇ ਚਿਹਰੇ ਤੇ ਸ਼ਿਕਨ ਨਹੀਂ ਸੀ ਇਹ ਵਿਖਾ ਤੇ ਇਹ ਇਹ ਇਹ ਇਹ ਸਤਸੰਗਤ ਵਿੱਚ ਆ ਕੇ ਗੁਰਬਾਣੀ ਸੁਣ ਸੁਣ ਕੇ ਇਹ ਮੱਤ ਘੜੀ ਜਾਊਗੀ ਇਹ ਦਿਮਾਗ ਹੈ ਜਿਹੜਾ ਇਹ ਖੁੱਲ ਜਾਣਾ ਹੈ ਇਸ ਕਰਕੇ ਭਾਈ ਕੋਸ਼ਿਸ਼ ਕਰੋ ਆਪਾਂ ਗੁਰੂ ਸਾਹਿਬ ਤੋਂ ਅਕਲ ਲਈਏ ਤੇ ਆਹ ਸ਼ਬਦ ਆਪਾਂ ਪੜ੍ਹਦੇ ਹਾਂ ਇੱਕ ਵਾਰੀ ਸੁਣਿਓ ਇਹ ਅਕਲ ਫਿਰ ਇੰਨੀ ਕਾ ਜਾਂਦੀ ਹੈ ਸਮਝ ਜਿੰਨੀ ਮਰਜ਼ੀ ਖਾਇਓ ਖਰਚਿਓ ਮੁੱਕਣਾ ਥੋੜਾ ਖਜ਼ਾਨਾ ਆਹ ਖਜ਼ਾਨਾ ਜਦੋਂ ਐ ਦਿਮਾਗ ਕੰਮ ਕਰਨ ਲੱਗਿਆ ਇਹ ਮੁੱਕਣਾ ਥੋੜਾ ਹੈ ਫਿਰ ਤੂੰ ਆਪਣੀ ਜ਼ਿੰਦਗੀ ਤੇ ਸੋਹਣੀ ਬਣਾਏਗਾ ਜਿਹੜਾ ਤੇਰੇ ਤੋਂ ਸਲਾਹ ਲਊ ਉਹਦੀ ਜ਼ਿੰਦਗੀ ਵੀ ਸੋਹਣੀ ਬਣਾ ਦੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਸਲਾਹ ਵੀ ਲਊ ਤੇਰੇ ਤੋਂ ਇਹ ਖਜ਼ਾਨਾ ਕੋਈ ਘਟਣ ਵਾਲਾ ਕੋਈ ਮੁੱਕਣ ਵਾਲਾ ਥੋੜਾ ਹੈ ਲੋ ਇੱਕ ਵਾਰ ਪੂਰਾ ਸੁਣਿਓ ਪਾ ਹਮ ਧਨਵੰਤ ਭਾਗਠ ਸੱਚ ਨਾਏ ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੇ ਹੈ ਸਹਿਜ ਸੁਭਾਏ ਪਿਉ ਦਾ ਦੇਗਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨੋ ਭਿਆਨ ਧਨਾ ਰਤਨ ਲਾਲ ਜਾਗਾ ਕਛੂ ਨਾ ਭਰੇ ਭੰਡਾਰ ਅਖੂਟਿਆਂ ਕੋਲ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵਧ ਧੋ ਜਾਈ ਕਹੋ ਨਾਨਕ ਜਿਸ ਮਸਤ ਕੁਲੇ ਖੁਲ ਖਾਏ ਸੋ ਇਹ ਦੁੱਖ ਜਾਣੇ ਲਿਆ ਰਲਾਏ ਬਸ ਉਹਨੂੰ ਹਿੱਸੇਦਾਰੀ ਮਿਲ ਜਾਂਦੀ ਹੈ ਜੀ ਇਹ ਖਜ਼ਾਨੇ ਦੀ ਖਜ਼ਾਨਾ ਕਾਹਦਾ ਗੁਣਾ ਦਾ ਇੱਥੇ ਅਕਲ ਦਾ ਖਜ਼ਾਨਾ ਹੈ ਗੁਣਾ ਦਾ ਸਮਝ ਦਾ ਤੇ ਜਿਹੜਾ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਅਕਲ ਲੈਣ ਗੁਰਦੁਆਰੇ ਆਵਾਂ ਉਹਨੂੰ ਹਿੱਸੇਦਾਰੀ ਮਿਲ ਜੂ ਇਹਦੇ ਚੋਂ ਇਹ ਖਜ਼ਾਨਾ ਇਹੋ ਜਿਹਾ ਮੁੱਕਣਾ ਥੋੜਾ ਕਿਤੇ ਇਸ ਕਰਕੇ ਗੁਰਬਾਣੀ ਦਾ ਖਜ਼ਾਨਾ ਜਿਹੜਾ ਨਾ ਇਹਨੂੰ ਖੋਲ ਕੇ ਵੇਖੀਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਜਦੋਂ ਵੇਖਿਆ ਖੋਲ ਕੇ ਆਪਾਂ ਤੇ ਬਾਹਰ ਹੀ ਫਿਰਦੇ ਰਹੇ ਸੀ ਸੀਸ ਉੱਤੇ ਤੇ ਸਿਰ ਦੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਈ ਵਾਰੀ ਚੁੱਕਿਆ ਖੋਲ ਕੇ ਨਹੀਂ ਵੇਖਿਆ ਆਪ ਪੜ੍ਹ ਕੇ ਵੇਖਿਆ ਨਹੀਂ ਆਪ ਸਮਝ ਕੇ ਨਹੀਂ ਵੇਖਿਆ ਜਦੋਂ ਪੜ੍ਹਿਆ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਜਦੋਂ ਖਜ਼ਾਨਾ ਖੋਲ ਕੇ ਵੇਖਿਆ ਫਿਰ ਹੈਰਾਨੀ ਹੋਈ ਜੀ ਰਤਨਾਂ ਦੇ ਨਾਲ ਭਰੇ ਲਿਆਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਕਿਉਂ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਕਿਉਂ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਉਹ ਰਤਨਾਂ ਦੇ ਨਾਲ ਭਰਿਆ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਖਜ਼ਾਨਾ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਕੀ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਕੀ ਰਤਨਾਂ ਦੇ ਨਾਲ ਭਰਿਆ ਬੜੋ ਜੀ ਖਜ਼ਾਨਾ ਖੋਲ ਵੇਖਿਆ ਪੜੋ ਪੜੋ ਪੜੋ ਪੜੋ ਖਜ਼ਾਨਾ ਖੋਲ ਵੇਖਿਆ ਵਾ ਵਾ ਵਾ ਵਾ ਰਤਨਾਂ ਦੇ ਨਾਲ ਭਰਿਆ ਵਾ ਵਾ ਵਾ ਵਾ ਰਤਨਾਂ ਦੇ ਨਾਲ ਭਰਿਆ ਵਾ ਵਾ ਵਾ ਵਾ ਰਤਨਾਂ ਦੇ ਨਾਲ ਭਰਿਆ ਵਾ ਵਾ ਵਾ ਵਾ ਰਤਨਾਂ ਦੇ ਨਾਲ ਭਰਿਆ ਬਾਬਾ ਬਾਬਾ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਸਾਡੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਤੇ ਜਦੋਂ ਤੂੰ ਇਹ ਖਜ਼ਾਨਾ ਖੋਲ ਕੇ ਵੇਖਿਆ ਫਿਰ ਹਮ ਧਨਵੰਤ ਭਾਗਤ ਸੱਚ ਨਾਏ ਉਦੋਂ ਬਾਅਦ ਆਪਣੇ ਆਪ ਨੂੰ ਨਾ ਭਾਗਾਂ ਵਾਲੇ ਮੰਨਣ ਲੱਗ ਗਏ ਵੀ ਅੱਗੇ ਤੇ ਐਂ ਸੀ ਬੇਭਾਗ ਜੇ ਆ ਨਿਕੰਮੇ ਆ ਤੇ ਜਦੋਂ ਤੋਂ ਆ ਅਕਲ ਮਿਲੀ ਹੈ ਸਮਝ ਮਿਲੀ ਹੈ ਹੁਣ ਬੇਭਾਗ ਨਹੀਂ ਸਮਝਦੇ ਆਪਣੇ ਆਪ ਨੂੰ ਹੁਣ ਨਿਕੰਮੇ ਨਹੀਂ ਰਹੇ ਹੁਣ ਤੇ ਐਂ ਲੱਗਦਾ ਵੀ ਸਾਡੇ ਪੱਲੇ ਵੀ ਕੁਝ ਹੈ ਯਾਰ ਪੈਸਾ ਨਹੀਂ ਪਰ ਅਕਲ ਤੇ ਹੈ ਜਿਉਣ ਦਾ ਚੱਜ ਤੇ ਆਉਂਦਾ ਹੈ ਖੁਸ਼ ਰਹਿਣਾ ਤੇ ਆਉਂਦਾ ਹੈ ਜੇਬ 'ਚ ਭਾਵੇਂ ਘੱਟ ਪੈਸੇ ਨੇ ਪਰ ਖੁਸ਼ ਰਹਿੰਦੇ ਆ ਅਕਲ ਤੇ ਹੈ ਇੰਨੀ ਇਹ ਥੋੜਾ ਵੀ ਜੇ ਸਮਝ ਹੋਏਗੀ ਤੇ ਫਜ਼ੂਲ ਖਰਚੀਆਂ ਵੀ ਨਹੀਂ ਰਹਿਣੀਆਂ ਸਭ ਕੁਝ ਆਪੇ ਠੀਕ ਹੋ ਜਾਣਾ ਸਮਝ ਹੈ ਥੋੜਾ ਖਾ ਲਾਂਗੇ ਕੋਈ ਨਹੀਂ ਘੱਟ ਥੋੜੇ ਚਿੱਤ ਖਾਣਾ ਘੱਟ ਕਰ ਦਿਆਂਗੇ ਹੋਰ ਘੱਟ ਹੋਇਆ ਹੋਰ ਖਰਚੇ ਘਟਾ ਲਾਂਗੇ ਹੋਰ ਘੱਟ ਹੋਇਆ ਹੋਰ ਕਰ ਲਾਂਗੇ ਪਰ ਬੰਦਾ ਅਕਲ ਹੋਣ ਕਰਕੇ ਫਿਰ ਜ਼ਿੰਦਗੀ ਸੋਹਣੀ ਜਿਉਂਦਾ ਰਾਤ ਅਸੀਂ ਇੱਕ ਜਗ੍ਹਾ ਪ੍ਰਸ਼ਾਦਾ ਛਕਣ ਗਏ ਸੀ ਤੇ ਉੱਥੇ ਬੜੀ ਜ਼ੋਰ ਨਾਲ ਗੀਤ ਚੱਲਦੇ ਸੀ ਡੀਜੇ ਲੱਗਿਆ ਹੋਇਆ ਸੀ ਤੇ ਪ੍ਰਸ਼ਾਦਾ ਜਿੱਥੇ ਛਕਦੇ ਸੀ ਉੱਥੇ ਬੰਦ ਹੀ ਨਾ ਹੋਵੇ ਆਵਾਜ਼ ਤੇ ਮੈਂ ਉਹ ਘਰ ਵਾਲਿਆਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਭਈਆ ਬੜੀ ਆਵਾਜ਼ ਆਉਂਦੀ ਹੈ ਕੀ ਇਹ 12 ਵਜੇ ਪਏ ਉੱਤੋਂ 12 ਵਜੇ ਹੁਣ ਇੱਥੋਂ ਦੁਕਾਨ ਦੀ ਸਮਾਪਤੀ 10:30 ਹੋਈ ਤੇ ਸਭ ਪੌਣੇ 11 ਆਪਾਂ ਇੱਥੋਂ ਤੁਰੇ ਤੇ ਪੌਣੇ 12 ਵਜੇ ਪਏ ਆ ਵੀ ਆਹ ਚੱਲੀ ਕੀ ਜਾਂਦਾ ਕਿ ਨਹੀਂ ਚੱਲੂ ਸਾਰੀ ਰਾਤ ਇਹਨਾਂ ਨੇ ਬੰਦ ਥੋੜਾ ਕਰਨਾ ਤੇ ਮੈਂ ਕਿਹਾ ਹੈ ਕੀ ਹੈ ਕਹਿੰਦੇ ਵਿਆਹ ਹੈ ਇੱਥੇ ਕਿਸੇ ਪਰ ਕਹਿੰਦੇ ਪਤਾ ਜੀ ਉਹ ਬੰਦਾ ਜਿਹਦੇ ਵਿਆਹ ਹੈ ਬਾਲਣ ਵੀ ਮੰਗਦਾ ਫਿਰਦਾ ਘਰਾਂ 'ਚ ਵੀ ਕੁੜੀ ਦਾ ਵਿਆਹ ਕਰਨਾ ਜੀ ਬਾਲਣ ਵੀ ਕਹਿੰਦੇ ਮੰਗ ਕੇ ਲੈ ਕੇ ਗਿਆ ਲੋਕਾਂ ਤੋਂ ਕਿਸੇ ਨੇ ਪੇਟੀ ਦਿੱਤੀ ਹੋਣੀ ਹੈ, ਕਿਸੇ ਨੇ ਕੋਈ ਕੰਬਲ ਦੇ ਦਿੱਤਾ, ਕਿਸੇ ਨੇ ਵਿਆਹ ਉਹ ਕੋਈ ਸੂਟ ਦੇ ਦਿੱਤਾ, ਇੰਨਾ ਗਰੀਬ ਹੈ ਮੈਨੂੰ ਕਹਿੰਦੇ। ਮੈਂ ਕਿਹਾ ਅੱਛਾ, ਕਹਿੰਦੇ ਬਾਲਣ ਵੀ ਮੰਗ ਕੇ ਲੈ ਕੇ ਗਿਆ, ਇੰਨਾ ਗਰੀਬ ਹੈ। ਕਹਿੰਦੇ ਹਾਂ, ਪਰ ਕਹਿੰਦੇ ਵੇਖ ਲਓ ਵਿਆਹ ਬੇਟੀ ਦਾ ਹੈ, ਡੋਲੀ ਅੱਜ ਅੱਜ ਅੱਜ ਤੁਰੀ ਹੋਣੀ ਹੈ ਤੇ ਸਾਰੀ ਰਾਤ ਡੀਜੇ ਚੱਲਦਾ। ਕਹਿੰਦੇ ਡੀਜੇ ਵਾਲੇ ਨੂੰ 10,000 ਦੇ ਦਿੱਤਾ, ਡੀਜੇ ਵਾਲੇ ਵਾਸਤੇ 10,000 ਆ ਗਿਆ। ਵੇਖੋ ਉਹ ਸਪੀਕਰਾਂ ਵਾਲੇ ਨੂੰ ਕਿੰਨੇ ਪੈਸੇ ਦਿੱਤੇ ਹੋਣਗੇ, 2 ਦਿਨ ਕਹਿੰਦੇ ਸਾਰੀ ਰਾਤ ਚੱਲਣਾ ਤੇ ਬਾਲਣ ਤੱਕ ਵੀ ਮੰਗ ਕੇ ਲੈ ਕੇ ਆਇਆ। ਇਹ ਹੁਣ ਕਾਰਨ ਕੀ ਹੈ? ਜਿਉਣ ਦੀ ਅਕਲ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਕਲ ਨਹੀਂ ਸਾਨੂੰ, ਅਸੀਂ 50,000 2 ਘੰਟਿਆਂ ਦਾ ਖਰਾਬ ਕਰ ਦਿੰਦੇ ਹਾਂ ਵੀ ਆਰਕੈਸਟਰਾ ਵਾਲਿਆਂ ਨੂੰ ਸੱਦ ਲਓ। ਆ ਹੁਣ ਵਿਆਹਾਂ ਦਾ ਸੀਜ਼ਨ ਚੱਲ ਪਿਆ, ਵੇਖਿਓ ਤੁਸੀਂ 10-10 ਲੱਖ ਰੁਪਈਆ ਵੀ ਕਈ ਬੰਦੇ ਗਾਉਣ ਵਾਲੇ ਨੂੰ ਦੇ ਦਿੰਦੇ ਆ 10 ਲੱਖ, ਤੇ ਗਰੀਬ ਘਰਾਂ ਦੀਆਂ 20 ਲੜਕੀਆਂ ਦੇ ਵਿਆਹ ਹੋ ਸਕਦੇ ਆ, 50-50 ਹਜ਼ਾਰ ਵੀ ਬੰਦਾ ਦੇਵੇ, ਕਿੱਡੀ ਵੱਡਾ ਚੇਂਜ ਆ ਸਕਦੀ ਹੈ। ਪਰ ਅਕਲ ਨਹੀਂ ਸਾਨੂੰ, ਸਮਝ ਨਹੀਂ, ਹਾਲ ਸਾਡਾ ਇਦਾਂ ਦਾ। ਪਰ ਜਦੋਂ ਬੰਦਾ ਗੁਰਬਾਣੀ ਨਾਲ ਜੁੜਦਾ ਹੈ ਫਿਰ ਅਕਲ ਆਉਂਦੀ ਹੈ, ਫਿਰ ਇਹ ਬੇਭਾਗ ਜਿਹਾ ਨਹੀਂ ਲੱਗਦਾ ਯਾਰ, ਜੇਬ 'ਚ ਪੈਸੇ ਨਹੀਂ ਪਰ ਚੱਜ ਤੇ ਹੈ ਨਾ ਜਿਉਣ ਦਾ, ਅਕਲ ਤੇ ਹੈ ਯਾਰ। ਕੱਪੜੇ ਥੋੜੇ ਹੀ ਨੇ ਪਰ ਸਾਫ ਸੁਥਰੇ ਤੇ ਰੱਖਣਾ, ਸਾਫ ਤੇ ਹੈ ਨੇ। ਜੇ ਨਹੀਂ ਬਹੁਤਾ ਮਹਿੰਗਾ ਸਾਬਣ ਲਾਉਣ ਜੋਗਾ, ਘੱਟ ਤੋਂ ਘੱਟ ਭਾਵੇਂ ਕੱਪੜਿਆਂ ਵਾਲਾ ਧੋਣ ਵਾਲਾ ਸਾਬਣ ਹੀ ਨਾ ਲਾਵਾਂ, ਪਰ ਨਹਾਵਾਂ ਤੇ ਸਹੀ ਚੱਜ ਤਰ੍ਹਾਂ, ਫਰੈਸ਼ ਤੇ ਰਵਾਂ, ਸਾਫ ਤੇ ਰਵਾਂ, ਘਰ ਕੱਚਾ ਹੀ ਹੋਵੇ, ਲਿੰਬਿਆ ਤੇ ਹੋਵੇ, ਸਾਫ ਤੇ ਹੋਵੇ, ਟੈਲ ਵਾਲਾ ਹੀ ਹੋਵੇ ਉੱਤੇ ਪਿਆ, ਪਰ ਲੜਾਈ ਤੇ ਨਾ ਹੋਵੇ, ਝਗੜਾ ਤੇ ਨਾ ਹੋਵੇ, ਘਰ 'ਚ ਸ਼ਾਂਤੀ ਤੇ ਹੋਵੇ। ਇਹ ਅਕਲ ਜਦੋਂ ਬੰਦੇ ਨੂੰ ਆ ਜਾਂਦੀ ਹੈ ਉਹ ਕੰਡਿਆਂ ਤੇ ਬਹਿ ਕੇ ਵੀ ਖੁਸ਼ ਹੈ, ਤੱਤੀ ਤਵੀ ਤੇ ਬਹਿ ਕੇ ਵੀ ਬਹਿਣਾ ਆਉਂਦਾ ਹੈ, ਸਮਝ ਹੈ ਇੰਨੀ ਵੀ ਤਵੀ ਤੇ ਬਹਿ ਕੇ ਵੀ ਖੁਸ਼ ਰਿਹਾ ਜਾ ਸਕਦਾ ਹੈ। ਸਾਡੇ ਗੁਰੂ ਜੀ ਨੇ ਤੱਤੀ ਤੇ ਤਵੀ ਤੇ ਬਹਿ ਕੇ ਵੀ ਹੱਸ ਕੇ ਵਿਖਾਇਆ। ਇਹ ਕਰਾਮਾਤ ਨਹੀਂ ਕਿ ਤਵੀ ਠੰਡੀ ਕਰਦੀ, ਕਿਤੇ ਨਹੀਂ ਲਿਖਿਆ ਵੀ ਤਵੀ ਠੰਡੀ ਹੋ ਗਈ, ਪਰ ਤੱਤੀ ਤਵੀ ਤੇ ਬਹਿ ਕੇ ਆਪ ਠੰਡੇ ਰਹਿਣਾ ਇਹ ਕਰਾਮਾਤ ਹੈ, ਇਹ ਕਰਾਮਾਤ ਹੈ ਵੀ ਤੱਤੀ ਤਵੀ ਤੇ ਬਹਿ ਕੇ ਠੰਡੇ ਰਹਿਣਾ। ਇਹ ਨਹੀਂ ਵੀ ਰਾਤੋ ਰਾਤ ਜੀ ਕਮਰਾ ਭਰ ਗਿਆ ਪੈਸਿਆਂ ਨਾਲ, ਗੁਰੂ ਨੇ ਕਿਰਪਾ ਕੀਤੀ ਕਮਰਾ ਪੈਸਿਆਂ ਨਾਲ ਭਰ ਗਿਆ, ਟੱਬਰ ਸਾਰਾ ਖੁਸ਼ ਹੋ ਗਿਆ, ਨਹੀਂ। ਇਹ ਕਰਾਮਾਤ ਹੈ ਵੀ ਗਰੀਬੀ ਦੇ ਵਿੱਚ ਨੇ ਪਰ ਫਿਰ ਵੀ ਖੁਸ਼ ਨੇ, ਇਹ ਕਰਾਮਾਤ ਹੈ ਗਿਆਨ ਦੀ, ਅਕਲ ਦੀ, ਜਦੋਂ ਸਮਝ ਮਿਲਦੀ ਹੈ ਬੰਦੇ ਨੂੰ। ਤਾਂ ਕਰਕੇ ਅਸੀਂ ਇੱਥੇ ਝੋਲੀਆਂ ਅੱਡਣ ਲਈ ਆਏ ਹਾਂ, ਪੁੱਤ ਲੈਣ ਆਏ ਹਾਂ, ਦੁੱਧ ਲੈਣ ਆਏ ਹਾਂ, ਅਸੀਂ ਇੱਥੇ ਆਹ ਚੀਜ਼ਾਂ ਮੰਗਣ ਆਏ ਹਾਂ, ਅਸੀਂ ਕਦੇ ਅਕਲ ਲੈਣ ਆਈ ਨਹੀਂ ਇੱਥੇ। ਇਹ ਅਕਲ ਲੈਣ ਵਾਲੀ ਥਾਂ ਹੈ, ਇਹ ਤਾਂ ਸਾਡੇ ਸਮਝ 'ਚ ਨਹੀਂ ਆਈ। ਇੱਥੇ ਦਿਮਾਗ ਪੜ੍ਹਾਈ ਕਰਨ ਆਉਣਾ ਸੀ, ਸਮਝ ਲੈਣ ਆਉਣਾ ਸੀ, ਤੇ ਸ਼ਰਤ ਹੈ ਇਹ, ਗਰੰਟੀ ਹੈ ਪੱਕੀ ਕਿ ਜਿਹੜਾ ਵੀ ਚਿੱਤ ਲਾ ਕੇ ਗਾਉਂਦਾ, ਚਿੱਤ ਲਾ ਕੇ ਸੁਣਦਾ ਹੈ ਗੁਰਬਾਣੀ ਨੂੰ, ਸੁਣ ਕੇ ਉਹਦਾ ਬ੍ਰੇਨ ਹੈ ਜਿਹੜਾ ਡਿਵੈਲਪ ਹੋ ਜਾਂਦਾ, ਦਿਮਾਗ ਖੁੱਲ ਜਾਂਦਾ ਉਹਦਾ। ਤਾਂ ਕਰਕੇ ਗੁਰਬਾਣੀ ਨਾਲ ਜੁੜਨਾ ਬੜਾ ਜ਼ਰੂਰੀ ਸੀ, ਤੇ ਇਸੇ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹੈ, ਦੁਨੀਆ ਨਾ ਜੀ ਬੜਾ ਕੁਛ ਕਰਦੀ ਹੈ, ਕੋਈ ਜਲ ਧਾਰੇ ਕਰਦਾ, ਕੋਈ ਧੂਣੀਆਂ ਤਾਪਦਾ, ਕੋਈ ਪੁੱਠੇ ਲਟਕਦਾ, ਕੋਈ ਦਾਨ ਕਰਦਾ, ਬੜੇ ਤਰ੍ਹਾਂ ਦੇ ਕੰਮ ਕਰਦੇ ਆ ਕਹਿੰਦੇ, ਪਰ ਮੇਰਿਆ ਰੱਬਾ ਮੈਨੂੰ ਤੇ ਨਾ ਮਾੜਾ ਤੇ ਚੰਗਾ ਪਰਖਣ ਵਾਲੀ ਬੁੱਧੀ ਦੇ ਦੇ, ਮੈਨੂੰ ਤੇ ਅਕਲ ਦੇ ਦੇ, ਮੈਂ ਤੇ ਤੇਰੇ ਤੋਂ ਅਕਲ ਮੰਗਦਾ, ਦੁਨੀਆ ਵਿੱਚ ਬਹੁਤ ਕੁਛ ਹੋ ਰਿਹਾ ਹੈ, ਕਿਧਰੇ ਜੋਗੀ ਪਹਾੜਾਂ 'ਚ ਚੜ੍ਹੇ ਫਿਰਦੇ ਆ, ਕਦੇ ਸਾਹ ਅੰਦਰ ਨੂੰ ਲੈਂਦੇ ਆ, ਕਦੇ ਬਾਹਰ ਨੂੰ ਲੈਂਦੇ ਆ, ਕਈ ਬੰਦੇ ਨੰਗੇ ਤੁਰੇ ਫਿਰਦੇ ਆ ਇੱਥੇ, ਕਈ ਬੰਦੇ ਜੁੱਤੀ ਨਹੀਂ ਪਾਉਂਦੇ, ਕਈ ਬੰਦੇ ਮੋਨ ਰੱਖੀ ਫਿਰਦੇ ਆ, ਕਈ ਬੰਦੇ ਰੋਟੀ ਖਾਣ ਵੇਲੇ ਹੱਥ ਹੀ ਵਰਤਦੇ ਆ, ਕਦੇ ਜ਼ਿੰਦਗੀ 'ਚ ਭਾਂਡਾ ਨਹੀਂ ਵਰਤਿਆ, ਕਈਆਂ ਨੇ ਕੱਪੜਾ ਨਹੀਂ ਵਰਤਿਆ, ਕਈਆਂ ਨੇ ਛੱਤ ਥੱਲੇ ਨਹੀਂ ਬੈਠੇ, ਕਦੇ ਰਾਤ ਨਹੀਂ ਕੱਟੀ ਛੱਤ ਦੇ ਥੱਲੇ, ਜੰਗਲਾਂ 'ਚ ਤੁਰੇ ਫਿਰਦੇ ਆ ਕਈ। ਪਰ ਮੈਂ ਤੇ ਕੁਛ ਨਹੀਂ ਮੰਗਦਾ, ਮੇਰੇ ਤੇ ਇੱਕ ਗੱਲ ਸਮਝ 'ਚ ਆਈ ਹੈ ਵੀ ਨਾ ਤੇ ਮੈਂ ਮੰਗਾਂ ਵੀ ਐਦਾਂ ਦਾ ਬਣ ਜਾ, ਐਦਾਂ ਦਾ ਬਣ ਜਾ, ਮੈਂ ਤੇ ਤੈਨੂੰ ਇਹ ਕਹਿਣਾ ਵੀ ਮੈਨੂੰ ਤੇ ਚੰਗਾ ਮਾੜਾ ਪਰਖਣ ਵਾਲੀ ਬੁੱਧੀ ਦੇ ਦੇ, ਅਕਲ ਮੰਗਦਾ। ਅਕਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਵੀ ਅਕਲ ਦੇ ਮੇਰਿਆ ਮਾਲਕਾ। ਆ ਸੁਣਿਓ ਗੁਰੂ ਸਾਹਿਬ ਦਾ, ਆਪਾਂ ਕੱਲ ਸ਼ਬਦ ਪੜ੍ਹਿਆ ਸੀ ਨਾ, ਵੱਡੀ ਆਰਜਾ ਫਿਰ ਜਨਮ ਹਰਸਿਓ ਸੰਗ ਨਾ ਗਹਿਆ, ਕੱਲ ਇੱਕ ਸ਼ਬਦ ਦੀ ਗੱਲ ਹੋਈ ਸੀ ਨਾ ਵੀ ਉਮਰ ਵੀ ਵੱਡੀ ਜੋਗੀ ਕਰ ਲੈਂਦੇ ਆ ਸਵਾਸ ਚੜਾ ਚੜੂ ਕੇ ਕਈ ਕੁਛ ਕਰਕੇ ਉਮਰਾਂ ਵੀ ਵੱਡੀਆਂ ਕਰ ਲੈਂਦੇ ਆ ਪਰ ਮੇਰਿਆ ਰੱਬਾ ਸਾਰਾ ਕੁਛ ਮੈਂ ਕਰਕੇ ਵੇਖ ਲਿਆ ਪਾਠ ਪੜਿਓ ਪਾਠ ਸਮਝਿਆ ਨਹੀਂ ਪੜ੍ਹੇ ਹੀ ਨਹੀਂ ਆ ਸਾਡੇ ਚ ਜਪਜੀ ਸਾਹਿਬ ਤੇ ਬੜਿਆਂ ਨੇ ਪੜ੍ਹਿਆ ਸਮਝਿਆ ਨਹੀਂ ਸੁਖਮਣੀ ਸਾਹਿਬ ਬੜਿਆਂ ਨੇ ਪੜ੍ਹਿਆ ਸਮਝਿਆ ਨਹੀਂ ਮੂਲ ਮੰਤਰ ਤੇ ਕਈ ਪੜ੍ਹਦੇ ਆ ਸਵੇਰੇ ਪਰ ਸਮਝੇ ਨਹੀਂ ਮੂਲ ਮੰਤਰ ਪੜ੍ਹਨਾ ਤੇ ਸਮਝਣਾ ਬੜਾ ਫਰਕ ਹੈ ਪੜ੍ਹਦੇ ਐ ਸਮਝੇ ਨਹੀਂ ਮੇਰਿਆ ਰੱਬਾ ਪਾਠ ਪੜਿਓ ਅਰ ਵੇਦ ਵਿਚਾਰਿਓ ਧਰਮ ਗ੍ਰੰਥਾਂ ਨੂੰ ਵੀ ਵਿਚਾਰ ਵਿਚਾਰ ਕੇ ਵੇਖ ਲਿਆ ਬੜਾ ਕੁਝ ਕਰਕੇ ਵੇਖਿਆ ਗੱਲ ਨਹੀਂ ਬਣੀ ਆ ਸੁਣਿਓ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਬਚਨ ਕਹਿੰਦੇ ਏਦਾਂ ਦੇ ਕੰਮ ਕਰਦੇ ਬੜੇ ਵੇਖੇ ਐ ਸੁਣਿਓ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੋਯੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਰਹਾਓ ਦੀ ਪੰਕਤੀ ਅਗਲੀ ਸੁਣਿਓ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ ਬਵੇਕ ਦਾ ਅਰਥ ਹੁੰਦਾ ਜੀ ਚੰਗਾ ਮਾੜਾ ਪਰਖਣ ਵਾਲੀ ਮਤ ਬੁੱਧ ਬਵੇਕਾ ਬਵੇਕ ਵਿਚਾਰਵਾਨ ਬੁੱਧੀ ਬਵੇਕ ਦਾ ਅਰਥ ਹੈ ਵਿਚਾਰਵਾਨ ਬੁੱਧੀ ਬੜਾ ਕੁਝ ਇੱਥੇ ਲੋਕੀ ਕਰਦੇ ਬੜੀਆਂ ਵਿਧੀਆਂ ਵਿਧੀਆਂ ਦਾ ਅਰਥ ਹੈ ਜੁਗਤੀਆਂ ਬੜੇ ਤਰ੍ਹਾਂ ਦੇ ਢੰਗ ਤਰੀਕੇ ਲੋਕੀ ਵਰਤੀ ਫਿਰਦੇ ਆ ਪਰ ਮਹਾਰਾਜ ਕਹਿੰਦੇ ਮੈਂ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਨਹੀਂ ਇਹ ਚਾਹੁੰਦਾ ਮੈਂ ਤੇ ਕਹਿੰਦਾ ਮੈਨੂੰ ਚੰਗਾ ਮਾੜਾ ਪਰਖਣ ਵਾਲੀ ਅਕਲ ਦੇ ਮੇਰਿਆ ਰੱਬਾ ਅਕਲ ਮੰਗਦਾ ਮੈਂ ਤੇ ਹੋਰ ਕੁਛ ਨਹੀਂ ਮੰਗਦਾ ਮੈਨੂੰ ਸਮਝ ਦੇ ਦੇ ਸੋਝੀ ਦੇ ਹੁਣ ਹੁਣ ਵੇਖਿਓ ਪਾਠ ਪੜਿਓ ਪਾਠ ਵੀ ਪੜ੍ਹ ਕੇ ਵੇਖ ਲੈ ਅਰ ਵੇਦ ਵਿਚਾਰਿਓ ਧਰਮ ਗ੍ਰੰਥ ਵੀ ਪੜ੍ਹ ਪੜ੍ਹ ਕੇ ਵੇਖ ਲੈ ਵਿਚਾਰ ਕਰਕੇ ਵੇਖ ਲਈ ਨਿਵਲ ਭੁਅੰਗਮ ਸਾਧੇ ਜੋਗੀ ਨੇ ਨਾ ਜਿਹੜੇ ਜੋਗੀ ਇਹ ਨਿਊਲੀ ਕਰਮ ਕਰਦੇ ਆ ਪੇਟ ਨੂੰ ਤੁਸੀਂ ਵੇਖੋਗੇ ਨਾ ਬਾਬਾ ਰਾਮਦੇਵ ਨਹੀਂ ਘੁਮਾਉਂਦੇ ਹੁੰਦੇ ਐ ਢਿੱਡ ਨੂੰ ਐ ਵਿੱਚ ਵਿੱਚ ਐ ਘੁਮਾਈ ਦੇ ਜਾਣਾ ਇਹ ਕਈ ਕੁਝ ਨਾੜੀਆਂ ਸਾਫ਼ ਕਰਦੇ ਐ ਜੋਗੀ ਇਦਾਂ ਦਾ ਕੁਛ ਕਰ ਲੈਂਦੇ ਐ ਇਹਦਾ ਸਰੀਰ ਨੂੰ ਤੇ ਫਾਇਦਾ ਹੋ ਸਕਦਾ ਪਰ ਮਨ ਨੂੰ ਕੋਈ ਫਾਇਦਾ ਨਹੀਂ ਆਖੋ ਸਤਨਾਮ ਮਨ ਨੂੰ ਕੋਈ ਫਾਇਦਾ ਨਹੀਂ ਜਿਹੜੇ ਬੰਦੇ ਦੇ ਚਿੱਤਰ ਗੁਪਤ ਮਾੜੇ ਐ ਗਲਤ ਕੰਮ ਕਰਦਾ ਐ ਤੇ ਸਵੇਰੇ ਉੱਠ ਕੇ ਢਿੱਡ ਜਿੰਨੇ ਮਰਜ਼ੀ ਘੁਮਾਈ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹਨੂੰ ਤੇ ਗੁਪਤ ਚਿੱਤਰ ਛੱਡਣੇ ਪੈਣਗੇ ਫੇਰ ਸ਼ਾਂਤੀ ਆਊ ਇਹਨਾਂ ਗੱਲਾਂ ਨਾਲ ਤੇ ਨਹੀਂ ਨਾ ਫਰਕ ਪੈਣ ਲੱਗਿਆ ਵੀ ਬੰਦਾ ਸਵੇਰੇ ਉੱਠ ਕੇ ਢਿੱਡ ਘੁਮਾਈ ਜਾਵੇ ਕਵੇ ਇਹਦੇ ਨਾਲ ਕੋਈ ਫਾਇਦਾ ਹੋ ਜੂਗਾ ਸਰੀਰ ਨੂੰ ਫਾਇਦਾ ਹੋ ਸਕਦਾ ਹੈ ਤਨ ਨੂੰ ਫਾਇਦਾ ਹੋ ਸਕਦਾ ਪਰ ਅੰਦਰ ਵਾਲੀਆਂ ਗੁੰਝਲਾਂ ਖਤਮ ਨਹੀਂ ਹੋਣੀਆਂ ਨਿਵਲ ਭੁਅੰਗਮ ਸਾਧੇ ਉਹ ਇੱਕ ਜੋਗੀ ਜੋਗੀਆਂ ਦਾ ਮਤ ਹੈ ਕਿ ਵੀ ਇੱਕ ਸੱਪ ਵਾਂਗੂ ਨਾ ਸਾਡੇ ਅੰਦਰ ਨਾੜੀ ਹੈ ਇੱਕ ਕਹਿੰਦੇ ਸੱਪ ਵਾਂਗੂ ਕੁੰਡਲੀ ਨਹੀਂ ਮਾਰ ਕੇ ਬੈਠੀ ਕੁੰਡਲ ਮਾਰ ਕੇ ਬੈਠਾ ਨਾ ਸੱਪ ਇਦਾਂ ਸਾਡੇ ਅੰਦਰ ਇੱਕ ਨਾੜੀ ਹੈ ਕੁੰਡਲੀ ਨਹੀਂ ਕਹਿੰਦੇ ਆ ਉਹਨੂੰ ਜੋਗੀ ਕਹਿੰਦੇ ਆ ਵੀ ਇਦਾਂ ਦੀ ਇੱਕ ਨਾੜੀ ਹੈ ਉਹਨੂੰ ਵੀ ਖੋਲ ਲੈਂਦੇ ਆ ਜੋਗੀ ਸਵਾਸ ਚਾੜਨ ਵੇਲੇ ਜੋਗੀ ਇਹ ਕੰਮ ਵੀ ਕਰਦੇ ਆ ਗੁਰੂ ਜੀ ਕਹਿੰਦੇ ਆ ਇਦਾਂ ਦੇ ਕੰਮ ਵੀ ਕਰਦੇ ਲੋਕਾਂ ਨੂੰ ਵੇਖਿਆ ਨਿਊਲੀ ਕਰਮ ਕਰਦੇ ਵੀ ਵੇਖਿਆ ਪਰ ਇਹ ਕੁਝ ਕਰਨ ਦੇ ਨਾਲ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹ ਤੇ ਕਹਿੰਦੇ ਇਦਾਂ ਹੀ ਅੰਦਰ ਰਹਿੰਦਾ ਇਹਨਾਂ ਇਹ ਕੰਮ ਕਰਕੇ ਛੁਟਕਾਰਾ ਨਹੀਂ ਹੁੰਦਾ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ ਕਹਿੰਦੇ ਬੰਦਾ ਹੰਕਾਰੀ ਜ਼ਰੂਰ ਹੋ ਜਾਂਦਾ ਅੱਗੇ ਨਾਲੋਂ ਜ਼ਿਆਦਾ ਹੰਕਾਰੀ ਹੋ ਜਾਂਦਾ ਵੀ ਮੈਂ ਤੇ ਐ ਪਾਠ ਕਰਦਾ ਮੈਂ ਤੇ ਐ ਵਿਚਾਰ ਕਰਦਾ ਮੈਂ ਤੇ ਆ ਸਾਧਨ ਕਰਦਾ ਕਹਿੰਦੇ ਹੰਕਾਰੀ ਵਧਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਨਹੀਂ ਮਰਿਆ ਅੰਦਰ ਉਹੀ ਗੰਦਮੰਦ ਹੈ ਹੰਕਾਰ ਵਧ ਗਿਆ ਆਖੋ ਸਤਨਾਮ ਵੀ ਇਹ ਕੰਮਾਂ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਤਰੀਕਿਆਂ ਨਾਲ ਵੀ ਵੇਖ ਲਿਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਵਾਧੇ ਹੰਕਾਰ ਸਗੋਂ ਵੱਧ ਗਿਆ ਪਿਆਰੇ ਇਨ ਵਿਦ ਮਿਲਣ ਨਾ ਜਾਈ ਇਹਨਾਂ ਤਰੀਕਿਆਂ ਨਾਲ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਇਹਨਾਂ ਵਿਧੀਆਂ ਨਾਲ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਲੋ ਪੜੋ ਪਿਆਰੇ ਨਵੇਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ ਬੜੇ ਇਦਾਂ ਦੇ ਕੰਮ ਕਰਦੇ ਲੋਕ ਵੇਖੇ ਐ ਮੇਰਿਆ ਮਾਲਕਾ ਸਾਨੂੰ ਤੇ ਨਾ ਅਕਲ ਦੇ ਸਮਝ ਦੇ ਵਿਵੇਕ ਵਿਚਾਰਵਾਨ ਬੁੱਧੀ ਦੇ ਮੈਂ ਬੜਾ ਇਦਾਂ ਦੇ ਕੰਮ ਕਰਦੇ ਵੇਖੇ ਐ ਮੈਂ ਕੀਏ ਕਰਮ ਅਨੇਕਾਂ ਇਦਾਂ ਦੇ ਕਈ ਕੰਮ ਕਰਦੇ ਲੋਕ ਵੇਖੇ ਐ ਤੇ ਮੈਂ ਇਦਾਂ ਦੇ ਕੰਮਾਂ ਨੂੰ ਨਹੀਂ ਮੰਨਣਾ ਮੈਨੂੰ ਤੇ ਅਕਲ ਦੇ ਸਮਝ ਦੇ ਵਿਵੇਕ ਬੁੱਧ ਦੇ ਲਓ ਹੁਣ ਅੱਗੇ ਸੁਣਿਓ ਧਿਆਨ ਨਾਲ ਹੋਰ ਕੀ ਕਰਦੇ ਵੇਖਿਆ ਇਹਨਾਂ ਵਿਧੀਆਂ ਨਾਲ ਕਿਤੇ ਰੱਬ ਨਹੀਂ ਮਿਲਦਾ ਧਿਆਨ ਨਾਲ ਸੁਣਿਓ ਕੱਲੇ ਪਾਠ ਪੜਨ ਨਾਲ ਸਮਝੇ ਨਾ ਤੇ ਪੜੇ ਦਾ ਫਾਇਦਾ ਕੋਈ ਨਹੀਂ ਕੱਲਾ ਪੜੀ ਜਾਓ ਸਮਝੋ ਨਾ ਤਾਂ ਨਹੀਂ ਮਿਲਦਾ ਵਿਚਾਰ ਕਰੀ ਜਾਓ ਪਰ ਆਪਣੇ ਆਪ ਨੂੰ ਜੇ ਨਾ ਵਿਚਾਰਿਆ ਵੀ ਮੈਂ ਕਿੱਥੇ ਖੜਾ ਤਾਂ ਵੀ ਗੱਲ ਨਹੀਂ ਬਣਦੀ ਜੋਗੀਆਂ ਵਾਲੇ ਨਿਊਲੀ ਕਰਮ ਕਰਕੇ ਵੀ ਗੱਲ ਨਹੀਂ ਬਣਦੀ ਕੁੰਡਲੀਨੀ ਜਾਗਰਣ ਕਰਕੇ ਵੀ ਗੱਲ ਨਹੀਂ ਬਣਦੀ ਸਵਾਸ ਚੜਾ ਕੇ ਵੀ ਇਦਾਂ ਕਰ ਲਿਆ ਨਾ ਮੇਰਿਆ ਰੱਬਾ ਅਕਲ ਦੇ ਇਦਾਂ ਦੇ ਕੰਮ ਕਰਦੇ ਲੋਕੀ ਬਹੁਤ ਵੇਖੇ ਐ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਅੱਗੇ ਸੁਣਿਓ ਧਿਆਨ ਨਾਲ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਇਦਾਂ ਦੇ ਲੋਕ ਵੀ ਵੇਖੇ ਐ ਜਿਹੜੇ ਮੋਨ ਹੋ ਗਏ ਬੋਲੇ ਨਹੀਂ ਰੱਬ ਨੂੰ ਮਿਲਣ ਵਾਸਤੇ ਕਹਿੰਦੇ ਇਹ ਰਸਤਾ ਵੀ ਠੀਕ ਨਹੀਂ ਵੀ ਬੰਦਾ ਚੁੱਪੀ ਕਰ ਜੇ ਸੰਤ ਮਿਲੇ ਕਿਛ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਰ ਰਹੀਏ ਜੇ ਤੇਰਾ ਚੁੱਪ ਰਹਿਣਾ ਰੱਬ ਨੂੰ ਪ੍ਰਵਾਨ ਹੁੰਦਾ ਤੇ ਤੈਨੂੰ ਪੈਦਾ ਹੀ ਗੂੰਗਾ ਕਰ ਦਿੰਦਾ ਰੱਬ ਵੀ ਮੌਨ ਰੱਖਣ ਵਾਲੇ ਵੀ ਵੇਖੇ ਨੇ ਨਾ ਬੜੇ ਜਦੋਂ ਆਪਾਂ ਵੀ ਮੌਨ ਰੱਖਣ ਵਾਲਿਆਂ ਨੂੰ ਵੇਖੋਗੇ ਤੁਸੀਂ ਜੇ ਰੋਟੀ ਖਾਣੀ ਹੈ ਤਾਂ ਵੀ ਇਸ਼ਾਰਾ ਕਰਦੇ ਆ ਜਾਂ ਲਿਖ ਕੇ ਦਿੰਦੇ ਆ ਵੀ ਲਓ ਜੀ ਆ ਲਿਖ ਕੇ ਆਹ ਚੀਜ਼ ਦਿਓ ਇਹਦਾ ਮਤਲਬ ਇਹ ਹੈ ਵੀ ਤੇਰਾ ਮਨ ਤੇ ਬੋਲੀ ਜਾਂਦਾ ਹੈ ਜਦੋਂ ਤੇਰਾ ਮਨ ਬੋਲਦਾ ਹੈ ਤੇ ਤੂੰ ਜੀਭ ਤੋਂ ਬੋਲਦੇ ਫਿਰ ਜਦੋਂ ਬੰਦਾ ਐਂ ਹਰਕਤਾਂ ਤੇ ਕਰਦਾ ਹੀ ਹੈ ਵੀ ਆਹ ਲਿਆ ਕੇ ਦਿਓ ਮੈਂ ਪਾਣੀ ਪੀਣਾ ਮੈਂ ਰੋਟੀ ਖਾਣੀ ਹੈ ਤੇ ਉਹ ਫਿਰ ਬੋਲ ਕੇ ਕਹਿ ਦੇਵੇ ਮੌਨ ਕਹਿੰਦੇ ਦੁਨੀਆ ਮੌਨ ਬਹੁਤ ਰੱਖਦੀ ਹੈ ਇਦਾਂ ਵੀ ਰੱਬ ਨਹੀਂ ਮਿਲਦਾ ਇਹ ਵਿਧੀਆਂ ਇਹ ਤਰੀਕੇ ਸਫਲ ਨਹੀਂ ਆਓ ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ ਸੰਗਤ ਨੂੰ ਬੇਨਤੀ ਹੈ ਵੀ ਉੱਠਿਓ ਨਾ ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਪੰਜ ਪਿਆਰਿਆਂ ਨੂੰ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛਕ ਕੇ ਆਏ ਆ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਆਪੋ ਆਪਣੀ ਜਗ੍ਹਾ ਤੇ ਸਜੇ ਰਹੋ ਉੱਠਿਓ ਨਾ ਬਹੁਤ ਬਹੁਤ ਵਧਾਈਆਂ ਜਿਹੜੇ ਸਿੰਘ ਸਜੇ ਜਿਹੜੇ ਗੁਰੂ ਵਾਲੇ ਬਣੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਿਨ੍ਹਾਂ ਨੇ ਆਓ ਉਹਨਾਂ ਸਾਰਿਆਂ ਨੂੰ ਵਧਾਈ ਦਈਏ ਲੜ ਲੱਗਿਆ ਗੁਰੂ ਦੀ ਤੇ ਕੱਲੇ ਨਾਲ ਲਾਈ ਲੜ ਲੱਗਿਆ ਗੁਰੂ ਦੀ ਤੇ ਕੱਲੇ ਨਾਲ ਲਾਈ ਓ ਪੱਲੇ ਨਾਲ ਲਈ ਰੱਖਿਓ ਘਰ ਦੇ ਜਾਇਆ ਨੂੰ ਆਇਆ ਨੂੰ ਜੀ ਕੀ ਆਇਆ ਨੂੰ ਜੀ ਆਇਆ ਨੂੰ ਏ ਕਲ ਦੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਏ ਕਲ ਦੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਕੀ ਧਰ ਦੇ ਜਾਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਮੇਰੇ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਬੋਲੇ ਗੁਰੂ ਸਾਹਿਬ ਦੀ ਮਿਹਰ ਨਾਲ 120 ਪ੍ਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਸਤਿਗੁਰੂ ਦੇ ਦਰ ਘਰ ਨਾਲ ਜੁੜੇ ਹੈ ਬਹੁਤ ਬਹੁਤ ਵਧਾਈਆਂ ਜਦੋਂ ਜਕਾਰਾ ਲੱਗਦਾ ਹੈ ਇਹਦੇ ਨਾਲ ਜੋਸ਼ ਭਰਿਆ ਜਾਂਦਾ ਹੈ ਸੰਗਿਓ ਨਾ ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਬਈ ਸਾਰੇ ਸੰਗਿਓ ਨਾ ਅੱਧਾ ਕੁ ਮਿੰਟ ਇੰਨਾ ਹੀ ਰੱਖਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਿਸ਼ਾਨ ਸਜਦੇ ਦੀਵਾਨ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਪਿਆ ਭਈ ਆਪੇ ਚਲਾਇਓ ਦਾਖਲਾ ਕਿਉਂ ਲਿਆ ਜੀ ਸੁਣਿਓ ਪਿਆਰਿਓ ਦਾਖਲਾ ਕਿਉਂ ਲਿਆ ਗੁਰੂ ਗ੍ਰੰਥ ਸਾਹਿਬ ਦੇ ਲੜ ਕਿਉਂ ਲੱਗਿਆ ਜ਼ਮੀਨਾਂ ਮਿਲਣ ਕੋਠੀਆਂ ਬਣ ਜਾਣ ਬੱਚਿਆਂ ਦੇ ਵੀਜੇ ਮਿਲਣ ਇਹਦੇ ਲਈ ਬਣਿਆ ਗੁਰੂ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਲੜ ਕਿਉਂ ਲੱਗਿਆ ਭਲਾ ਦੱਸਿਓ ਕਾਹਦੇ ਲਈ ਕੀ ਮਿਲੇ ਗਿਆਨ ਮਿਲੇ ਅਕਲ ਮਿਲੇ ਸਮਝ ਮਿਲੇ ਅਸੀਂ ਅਕਲ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹਾਂ ਭਾਈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਮਤਲਬ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਹਾਂ ਅਕਲ ਲੈਣ ਵਾਸਤੇ ਇੱਧਰ ਹਿਲਜੁਲ ਹੁੰਦੀ ਵੀ ਤੁਹਾਡੇ ਵੱਲ ਵੇਖਦੇ ਆ ਸਾਰੇ ਬਹਿ ਇੱਧਰਲੇ ਪਾਸੇ ਅੱਗੇ ਬੈਠੋ ਜਾਂ ਪਿੱਛੇ ਆ ਪਿੱਛੇ ਵਾਲੇ ਸਾਰੇ ਬਹਿ ਜਾਣ ਵੀਰ ਜਿੰਨੇ ਖੜੇ ਹੋ ਨਾ ਤੁਸੀਂ ਬੈਠੋ ਤੁਹਾਡੇ 'ਚ ਧਿਆਨ ਜਾਂਦਾ ਸਾਰਿਆਂ ਦਾ ਇੱਧਰ ਰੱਖਿਓ ਧਿਆਨ ਹੁਣ ਇੱਧਰ ਵੇਖਿਓ ਅਕਲ ਲੈਣ ਵਾਸਤੇ ਅੱਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਮਤਲਬ ਹੀ ਇਹ ਹੈ ਕਿ ਮੈਂ ਚਾਹੁੰਦਾ ਵੀ ਮੈਨੂੰ ਸਮਝ ਵਧੇ ਮੇਰੇ ਦਿਮਾਗ ਕੰਮ ਕਰੇ ਮੇਰਾ ਮਾੜਾ ਮੋਟਾ ਮੇਰਾ ਦਿਮਾਗ ਖੁੱਲ੍ਹ ਜੇ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ। ਇਸ ਕਰਕੇ ਆਓ ਜੋ ਬੇਨਤੀ ਕਰ ਰਿਹਾ ਸੁਣੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿ ਰਹੇ ਹੈ ਵੀ ਮੇਰਿਆ ਰੱਬਾ ਮੈਨੂੰ ਅਕਲ ਦੇ, ਅਸੀਂ ਅਕਲ ਮੰਗੀਏ। ਹੋਰ ਬੜਾ ਕੁਝ ਦੁਨੀਆ ਕਰਦੀ ਹੈ ਰੱਬ ਨੂੰ ਪਾਉਣ ਵਾਸਤੇ, ਕੋਈ ਕੁਛ ਕਰਦਾ ਕੋਈ ਕੁਛ ਕਰਦਾ ਹੈ, ਅਸੀਂ ਇਹ ਕੁਝ ਨਹੀਂ ਮੰਗਦੇ, ਸਾਨੂੰ ਤੇ ਸਮਝ ਦੇ ਮੇਰਿਆ ਰੱਬਾ। ਸੋ ਜਿਹੜੇ ਬੰਦੇ ਗੁਰਬਾਣੀ ਦੇ ਲੜ ਲੱਗੇ ਆ, ਜਿਹੜੇ ਭੈਣ ਭਰਾਵਾਂ ਨੇ ਅੱਜ ਅੰਮ੍ਰਿਤ ਦੀ ਦਾਤ ਲਈ ਹੈ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਵੱਲੋਂ। ਤੇ ਮਨ ਕਾਇਮ ਰੱਖਿਓ, ਹੁਣ ਅੱਜ ਤੋਂ ਬਾਅਦ ਜੋ ਮਰਜ਼ੀ ਕੋਈ ਕਹੀ ਜਾਵੇ। ਬੜੇ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ, ਬੜੇ ਤਰ੍ਹਾਂ ਦੀ ਦੁਨੀਆ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀਏ, ਹੁਣ ਬਾਹਲਾ ਗਿਆਨੀ ਬਣਿਆ ਫਿਰਦਾ, ਗੱਲਾਂ ਕਰਦੇ ਆ। ਜਿਹੜੇ ਪਿੰਡਾਂ ਵਿੱਚ ਗੁਰਬਾਣੀ ਦੀਆਂ ਗੱਲਾਂ ਸੁਣਾਉਣਗੇ ਉਹਨਾਂ ਨੂੰ ਕਹਿਣਗੇ ਤੂੰ ਬਾਹਲਾ ਗਿਆਨੀ ਬਣ ਗਿਆ, ਹੁਣ ਅੱਗੇ ਅੱਗੇ ਤੇ ਐਂ ਕਰਦੇ ਰਹੇ ਆ ਸਾਰੇ, ਇੰਨੇ ਸਾਲਾਂ ਤੋਂ ਤੇ ਐਂ ਚੱਲਦਾ, ਤੂੰ ਬਾਹਲਾ ਗਿਆਨੀ ਹੋ ਗਿਆ, ਤੂੰ ਬਾਹਲਾ ਸਿਆਣਾ ਹੋ ਗਿਆ, ਐਂ ਆਮ ਗੱਲਾਂ ਕਰਦੇ ਆ। 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਕਹਿ ਦਿਆ ਕਰੋ ਵੀ ਹਾਂ ਵੀ ਚੱਲੀ ਹੱਜ ਨੂੰ, ਤੂੰ ਖਾ ਜੇ, ਜੇ ਤੇ ਤੂੰ ਖਾਈ ਚੱਲ ਜੇ ਫਿਰ ਅਸੀਂ ਨਹੀਂ ਖਾਣੀ, ਤੂੰ ਕਰ ਲੈ ਜੋ ਕਰਨਾ, ਅਸੀਂ ਤੇ ਐਂ ਇਧਰਲੇ ਪਾਸੇ ਤੁਰਨਾ ਹੈ, ਨਾਲ ਦੇ ਜੋ ਮਰਜ਼ੀ ਕਹੀ ਜਾਣ ਭਾਈ, ਕਿਸੇ ਦੀ ਪਰਵਾਹ ਨਾ ਕਰੋ, ਲੱਗੋ ਤੁਰੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਲੋ ਹੁਣ ਸੁਣਿਓ, ਤੀਜਾ ਬੁੱਧ ਪਵੇਕਾ, ਅਗਲੀ ਪੰਕਤੀ ਕਹਿੰਦੇ ਮੋਨ ਰੱਖ ਕੇ ਵੀ ਵੇਖ ਲਿਆ, ਲੋ ਸੁਣੋ। ਮੋਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਬੜੇ ਨੇ ਇੱਥੇ ਨੰਗੇ ਤੁਰੇ ਫਿਰਦੇ ਆ ਜਿਹੜੇ, ਕਹਿੰਦੇ ਰੱਬ ਨੂੰ ਮਿਲਣਾ ਨੰਗੇ ਤੁਰੇ ਫਿਰਦੇ ਆ, ਕੋਈ ਮੋਨ ਰੱਖ ਕੇ ਫਿਰਦਾ ਬੋਲਦਾ ਨਹੀਂ। ਬੜੇ ਬੰਦੇ ਇਦਾਂ ਦੇ ਆ, ਇਦਾਂ ਹੀ ਲੰਘਾਤੀ ਸਾਰੀ ਜ਼ਿੰਦਗੀ, ਕਹਿੰਦੇ ਮੇਰਿਆ ਰੱਬਾ ਇਹ ਨਹੀਂ ਮੰਗਦਾ ਮੈਂ ਤੇਰੇ ਤੋਂ, ਮੈਂ ਤੇ ਅਕਲ ਮੰਗਦਾ, ਮੈਂ ਨਹੀਂ ਮੰਗਦਾ ਵੀ ਮੈਨੂੰ ਵੀ ਮੋਨ ਦੀ ਦਾਤ ਦੇ ਦੇ ਵੀ ਮੈਂ ਵੀ ਮੋਨੀ ਹੋ ਜਾਵਾਂ, ਮੈਂ ਨਹੀਂ ਮੰਗਦਾ ਵੀ ਮੈਂ ਵੀ ਨੰਗਾ ਤੁਰਿਆ ਫਿਰਾਂ, ਅਸੀਂ ਵੀ ਕਿਤੇ ਐਂ ਤੁਰੇ ਫਿਰੀਏ, ਅਸੀਂ ਨਹੀਂ ਇਹ ਗੱਲਾਂ ਮੰਗਦੇ, ਸਾਨੂੰ ਤੇ ਅਕਲ ਦੇ, ਅੱਖਾਂ ਖੋਲ ਦੇ, ਅੱਖਾਂ ਜ਼ਿੰਦਗੀ ਜਿਉਣ ਦਾ ਚੱਜ ਆ ਜੇ। ਆ ਹਰੀਗੜ੍ਹ ਦੀਵਾਨ ਲਾਇਆ ਸੀ ਨਾ, ਉੱਥੇ ਆਪਾਂ ਬੇਨਤੀ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਨਾ, ਉੱਥੇ ਬਾਹਰ ਜੋਗੀ ਆ ਗਿਆ, ਕਹਿੰਦੇ ਜੀ ਇੱਕ ਮੋਨੀ ਬਾਬਾ ਆਇਆ ਤੇ ਉਹ ਤੇ ਜੀ ਕਹਿੰਦੇ ਬੋਲਦੇ ਨਹੀਂ ਕਿਸੇ ਨਾਲ। ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਜੀ ਕਈ ਸਾਲ ਹੋ ਗਏ ਉਹਨੂੰ ਮੋਨ ਰੱਖੇ ਨੂੰ। ਮਹਾਰਾਜ ਕਹਿੰਦੇ ਇੱਥੇ ਹੀ ਲੈ ਆਓ ਅੰਦਰ ਹੀ, ਹੁਣ ਇੱਦਾਂ ਹੀ ਲੈ ਆਏ ਦਰਬਾਰ 'ਚ, ਇੱਦਾਂ ਮਹਾਰਾਜ ਨੇ ਕੋਲ ਭਾ ਲਿਆ, ਕਹਿੰਦੇ ਆ ਜਾ ਭਾਈ ਬਾਬਾ ਜੀ ਬੈਠੋ। ਉਹ ਬਹਿ ਗਿਆ, ਹੋਰ ਸੁਣਾਓ ਠੀਕ ਹੈ, ਉਹ ਸਿਰ ਹਿਲਾਉਂਦਾ ਠੀਕ ਹੈ, ਕਿੰਨੇ ਸਾਲ ਹੋ ਗਏ ਮੋਨ ਰੱਖੇ ਨੂੰ? ਉਹਨੇ ਐ ਕਰਤਾ ਵੀ 10 ਤੇ 2 12 12 ਸਾਲ ਹੋ ਗਏ। ਹੁਣ ਇਸ਼ਾਰਾ ਤੇ ਕਰਦਾ ਹੀ ਹੈ, ਮਨ ਤੇ ਬੋਲਦਾ ਹੀ ਹੈ, ਜੀ ਵੀ ਚੁੱਪ ਹੈ, ਗੱਲ ਚਾਹੇ ਇਸ਼ਾਰੇ ਨਾਲ ਸਮਝਾ ਦਿਓ ਚਾਹੇ ਬੋਲ ਕੇ ਸਮਝਾ ਦਿਓ, ਬੋਲਦਾ ਤੇ ਹੈ ਹੀ ਹੈ ਬੰਦਾ। ਹੁਣ ਤੁਸੀਂ ਐ ਕਿਸੇ ਨੂੰ ਪੁੱਛ ਲਓ ਵੀ ਸੰਗਰੂਰ ਨੂੰ ਜਾਣਾ, ਇਹ ਤੇ ਛੱਡ ਕਿਤੇ, ਅਗਲਾ ਐ ਹੱਥ ਕਰਦੇ ਵੀ ਚੱਲ ਚੱਲ, ਫਿਰ ਬੋਲ ਹੀ ਪਿਆ, ਸਮਝਾ ਦਿੱਤਾ, ਬੋਲ ਹੀ ਪਿਆ, ਦਿਮਾਗ ਜਾ ਗਈ ਗੱਲ ਵੀ ਐ ਨੂੰ ਚੱਲ। ਇਸ਼ਾਰੇ ਇਸ਼ਾਰਾ ਕਰ ਦੋ, ਚਾਹੇ ਸ਼ਬਦ ਸ਼ਬਦ ਹੋਣ ਚਾਹੇ ਇਸ਼ਾਰਾ ਹੋਵੇ, ਗੱਲ ਤੇ ਬੋਲਦਾ ਤੇ ਅੰਦਰਲਾ ਹੈ ਹੀ ਹੈ। ਉਹ ਕਹਿੰਦਾ 12 ਸਾਲ ਹੋ ਗਏ। ਮਹਾਰਾਜ ਕਹਿੰਦੇ ਬੜੀ ਕਮਾਈ ਹੈ ਤੇਰੀ। ਉਹ ਹੋਰ ਚੌੜਾ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ ਤੇਰੀ ਕਮਾਈ ਹੈ, ਆਹ ਤੇ ਸਾਰੇ ਜਿੰਨੇ ਮਗਰ ਲੱਗੇ ਨੇ ਇਹ ਵੀ ਮੇਰੇ ਮਗਰ ਲੱਗ ਜਾਣਗੇ। ਪਰ ਮਹਾਰਾਜ ਇਦਾਂ ਦੇ ਥੋੜ੍ਹੀ ਜੀ ਸਾਡੇ ਵਾਲਿਆਂ ਵਾਂਗੂ ਵੀ ਨਾ ਭਾਈ ਕਹਿਣਾ ਨੀ ਬਾਬਿਆਂ ਨੂੰ, ਨਾ ਨਾ ਨਾ ਨਾ, ਵੇਖੀ ਕਿਤੇ ਸਰਾਫ ਲੱਗ ਜੂ, ਸਾਡੇ ਵਰਗੇ ਥੋੜ੍ਹੇ ਸੀ ਕਿਤੇ, ਆਪਾਂ ਹੀ ਆਹ ਗੱਲਾਂ ਕਹਿ ਕੇ ਕਿਤੇ ਇਹਨਾਂ ਨੂੰ ਪ੍ਰਮੋਟ ਕਰਦੇ ਆ। ਗੁਰੂ ਸਾਹਿਬ ਕਹਿੰਦੇ ਇੱਕ ਸਿੰਘ ਨੂੰ ਬੁਲਾਇਆ, ਕਹਿੰਦੇ ਗੱਲ ਸੁਣ, ਇਹ ਬਾਬੇ ਨੂੰ ਲੈ ਜਾ, ਵਧੀਆ ਪ੍ਰਸ਼ਾਦਾ ਤਾਜ਼ਾ ਤਾਜ਼ਾ ਸਬਜ਼ੀਆਂ ਤਾਜ਼ੀਆਂ ਵਧੀਆ ਖਵਾਈ, ਖੁਸ਼ ਕਰਦੇ ਪੂਰਾ। ਕਹਿੰਦਾ ਜੀ ਸਤਿਵਚਨ, ਲਓ ਜੀ ਹਫ਼ਤਾ ਰੱਖਣਾ ਘਰ ਵਧੀਆ, ਬਿਸਤਰਾ ਵਧੀਆ, ਸਾਰਾ ਕੁਝ ਸਭ ਕੁਝ ਵਧੀਆ ਹੀ ਹੋਵੇ। ਕਹਿੰਦਾ ਸਤਿਵਚਨ, ਬਾਹਰ ਜਦੋਂ ਚੱਲਿਆ ਗਿਆ ਉਹਨੂੰ ਬੁਲਾ ਲਿਆ, ਕਹਿੰਦੇ ਗੱਲ ਸੁਣ, ਇਕੱਲੇ ਨੂੰ ਬੁਲਾ ਕੇ, ਕਹਿੰਦੇ ਕੋਈ ਬਿਸਤਰਾ ਨਹੀਂ ਕੋਈ ਪ੍ਰਸ਼ਾਦਾ ਨਹੀਂ, ਜਿਹੋ ਜਿਹਾ ਹੋਵੇ ਉਹੋ ਜਿਹਾ ਹੀ ਦੇਣਾ, ਕੋਈ ਖਾਸ ਸੇਵਾ ਨਹੀਂ ਕਰਨੀ ਇਹਦੀ। ਕਹਿੰਦਾ ਮੈਂ ਜੀ ਤੁਹਾਡਾ ਸਿੱਖ ਹਾਂ, ਮੈਂ ਬਚਨ ਤੁਹਾਡਾ ਮੰਨਣਾ ਜੋਗੀ ਦਾ, ਤੇ ਜੇ ਕਹਿੰਦੇ ਉਹ ਕਰਨੀ ਹੈ ਤੇ ਸੇਵਾ ਕਰ ਦਾਂਗੇ, ਨਹੀਂ ਕਰਨੀ ਤੇ ਐਂ ਸਹੀ। ਮਹਾਰਾਜ ਨੇ ਜਦੋਂ ਐਂ ਕਹਿਤਾ ਉਹ ਸਮਝ ਗਿਆ ਵੀ ਕੌਤਕ ਕਰਨਾ ਚਾਹੁੰਦੇ ਨੇ, ਸਮਝ ਆ ਗਈ ਨਾ। ਉਹ ਫਿਰ ਉਹ ਕਿਹੜਾ ਘੱਟ ਸੀ, ਇਹੋ ਜਿਹੇ ਕੰਮਾਂ ਨੂੰ ਤੇ ਆਪਾਂ ਸ਼ੇਰ ਹੁੰਦੇ ਹਾਂ ਜੇ ਗੁਰੂ ਕਹਿ ਦੇ। ਫਿਰ ਉਹਨਾਂ ਨੇ ਉਹਨੇ ਬੋਰੀ ਬੋਈ ਜਿੱਦਾਂ ਹੁੰਦੀ ਨਾ ਐਂ ਵਿਛਾਤਾ ਕੱਪੜਾ ਥੱਲੇ ਪੈ ਜਾ ਇਹਦੇ ਤੇ, ਉਹ ਕਹਿੰਦਾ ਆਪ ਬਿਸਤਰਿਆਂ ਤੇ ਪੈਂਦੇ, ਮੈਨੂੰ ਥੱਲੇ ਹੀ ਪਾਤਾ ਵੀ ਇੱਥੇ ਹੀ ਪੈ ਜਾ। ਰਾਤ ਦੀ ਬਈ ਰੋਟੀ ਸੀ ਉਹਦੇ ਤੇ ਸਬਜ਼ੀ ਅਚਾਰ ਰੱਖ ਕੇ ਵੀ ਆਹ ਖਾ ਲੈ ਬਸ, ਅਹੀਂ ਤੇ ਅਹੀਂ ਲੰਘਿਆ ਹਫਤਾ ਉਹਦਾ ਔਖਾ ਹੋ ਗਿਆ ਹਫਤੇ ਬਾਅਦ ਗੁਰੂ ਸਾਹਿਬ ਨੇ ਬੁਲਾਇਆ ਕਹਿੰਦੇ ਸਿੱਖਾ ਤੈਨੂੰ ਬੁਲਾਵਾਂਗੇ ਜਦੋਂ ਜੋਗੀ ਸਾਹਮਣੇ ਆਇਆ ਤੇ ਐ ਕਹੀ ਵੀ ਸੇਵਾ ਮੈਂ ਬਹੁਤ ਕੀਤੀ ਹੈ ਇਹਦੀ ਕਹਿੰਦਾ ਸਤਿਵਚਨ ਜਦੋਂ ਆਇਆ ਸਾਰੀ ਸੰਗਤ ਐ ਬੈਠੀ ਹਫਤਾ ਕੁ ਲੰਘ ਗਿਆ ਕਿਵੇਂ ਬਈ ਸੇਵਾ ਕੀਤੀ ਜੋਗੀ ਦੀ ਕਹਿੰਦਾ ਮਹਾਰਾਜ ਤਾਜ਼ੀਆਂ ਸਬਜ਼ੀਆਂ ਤਾਜ਼ੇ ਫੁਲਕੇ ਲਾ ਕੇ ਮੈਂ ਤੇ ਕਸਰ ਹੀ ਨਹੀਂ ਛੱਡੀ ਬਿਸਤਰਾ ਰੋਜ਼ ਬਦਲਦੇ ਸੀ ਨਵੇਂ ਤੋਂ ਨਵਾਂ ਬਿਸਤਰਾ ਵਿਛਾ ਕੇ ਦਿੱਤਾ ਬਹੁਤ ਸੇਵਾ ਕੀਤੀ ਮਹਾਰਾਜ ਮੈਂ ਉਹ ਬੋਲੀ ਗਿਆ ਉਹ ਜੋਗੀ ਹੁਣ ਐ ਅੰਦਰ ਵੀ ਇਹ ਤੇ ਉਹਦੇ ਕਾਲ ਭਵੇ ਵੀ ਇਹ ਤੇ ਬੋਲੀ ਜਾਂਦਾ ਉਹ ਹਟਿਆ ਨਹੀਂ ਬੋਲੀ ਗਿਆ ਬਸ ਇਹ ਤੋਂ ਰਹਿ ਹੀ ਨਹੀਂ ਹੋਇਆ ਇੱਕਦਮ ਹੀ ਬੋਲ ਪਿਆ ਕਹਿੰਦਾ ਮਹਾਰਾਜ ਝੂਠ ਬੋਲਦਾ ਮੈਨੂੰ ਤੇ ਭੁੱਖਾ ਮਾਰਤਾ ਇਹਨੇ ਜਦੋਂ ਐ ਗਿਆ ਤੇ ਮਹਾਰਾਜ ਹੱਸਣ ਲੱਗ ਪਏ ਜਦੋਂ ਗੁਰੂ ਸਾਹਿਬ ਹੱਸੇ ਫਿਰ ਕਹਿੰਦੇ ਵੀ ਹੱਸਦੇ ਕਿਉਂ ਨੇ ਫਿਰ ਪਤਾ ਲੱਗ ਪਿਆ ਤਾਂ ਬੋਲ ਮਾਰੇ ਕਹਿੰਦੇ ਬਸ ਰੋਟੀਆਂ ਪਿੱਛੇ ਬੋਲ ਪਿਆ ਪ੍ਰਸ਼ਾਦਿਆਂ ਪਿੱਛੇ ਤੂੰ ਤੇ ਕਹਿੰਦਾ ਸੀ ਮੈਨੂੰ 12 ਸਾਲ ਹੋ ਗਏ ਮੌਨ ਰੱਖੇ ਨੂੰ ਇਹ ਤੇਰਾ ਕਾਹਦਾ ਮੌਨ ਹੈ ਕਿਉਂ ਤੂੰ ਇਦਾਂ ਕਰਦਾ ਹੈ ਇਹੋ ਜਿਹੇ ਕੰਮ ਕਰਨ ਵਾਲੇ ਲੋ ਆ ਸ਼ਬਦ ਇੱਕ ਵਾਰ ਸੁਣਿਓ ਲਿਖ ਲਿਖ ਪੜਿਆ ਰੋਜ਼ ਪੜਦੇ ਹੋ ਸਾਰੀ ਵਾਰ ਤੇਤਾ ਕੜਿਆ ਲੋ ਸੁਣਿਓ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋਂ ਲਵਿਆ ਕਹਿੰਦਾ ਜਿੰਨਾ ਤੀਰਥਾਂ ਤੇ ਫਿਰਦਾ ਬਾਲਾ ਉਨਾ ਹੀ ਰੌਲਾ ਪਾਉਂਦਾ ਮੈਂ ਇੱਥੇ ਨਹਾ ਕੇ ਆਇਆ ਮੈਂ ਉੱਥੇ ਨਹਾ ਕੇ ਆਇਆ ਮੈਂ ਤੇ ਪੈਦਲ ਹੀ ਚੜ ਗਿਆ ਸੀ ਮੈਂ ਤੇ ਪੈਦਲ ਹੀ ਗਿਆ ਸੀ ਇਦਾਂ ਕਰਦੇ ਨਹੀਂ ਹਿਮਕੁੰਡ ਆਏ ਹੋਏ ਬੰਦੇ ਆਪਾਂ ਤੇ ਪੈਦਲ ਹੀ ਗਏ ਫਿਰ ਐ 10 ਨੂੰ ਚੌੜਾ ਹੋ ਕੇ ਦਾ ਬਾਕੀ ਕਈਆਂ ਨੇ ਤੇ ਖੱਚਰ ਤੇ ਚੜ ਕੇ ਗਿਆ ਇੱਕ ਚਾਰ ਬੰਦਿਆਂ ਨੇ ਚੱਕੀ ਰਜਾਣ ਇੱਕ ਨੂੰ ਆਪਾਂ ਤੇ ਫਿਰ ਸਿਰੇ ਤੱਕ ਪੈਦਲ ਗਏ ਐ ਉਨਾ ਹੀ ਕਹਿੰਦੇ ਜ਼ਿਆਦਾ ਰੌਲਾ ਪਾਉਂਦਾ ਵੀ ਮੈਂ ਤੇ ਇੰਨੇ ਦਿਨ ਲਾ ਕੇ ਆਇਆ ਹਫਤਾ ਹਫਤਾ ਰਹਿ ਕੇ ਆਇਆ ਮੈਂ ਹਜੂਰ ਸਾਹਿਬ ਮਹੀਨਾ ਲਾ ਕੇ ਆਇਆ ਇੰਨੀ ਸੇਵਾ ਕਰੀ ਐ ਕਰਿਆ ਕਹਿੰਦੇ ਉਹਨਾਂ ਜ਼ਿਆਦਾ ਮਾਨ ਕਰਦਾ ਸੁਣੋ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹਵੇ ਜੀਆ ਆਪਣਾ ਕੀਆ ਕਹਿੰਦੇ ਬੜੇ ਭੇਖ ਕਰਦਾ ਐ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਉਨਾ ਹੀ ਸਰੀਰ ਨੂੰ ਦੁਖੀ ਕਰਦਾ ਸਹੋਵੇ ਜੀਆ ਆਪਣਾ ਕੀਆ ਜਿਹੜੇ ਬੰਦੇ ਭੇਖ ਬਹੁਤਾ ਕਰਦੇ ਨੇ ਫਿਰ ਔਖੇ ਵੀ ਉਨੇ ਹੀ ਹੁੰਦੇ ਨੇ ਨਾ ਹੁਣ ਤੁਹਾਡੇ ਚ ਕੋਈ ਬੰਦਾ ਇੱਥੇ ਬੈਠਾ ਬੈਠਾ ਐ ਕਵੇ ਵੀ ਨਾਲ ਵਾਲੇ ਨੂੰ ਵੀ ਇਹ ਤਾਂ ਨਹੀਂ ਚੌਂਕੜਾ ਖੋਲਦਾ ਇਹ ਤਾਂ ਨਹੀਂ ਲੱਤ ਹਿਲਾਉਂਦਾ ਭੇਖ ਐ ਹੁੰਦਾ ਹੈ ਭੇਖ ਕੱਲਾ ਕੋਈ ਵੀ ਬੰਦਾ ਜਿਹੜਾ ਭੇਖ ਕਰਦਾ ਔਖਾ ਹੋਏਗਾ ਭੇਖ ਨਹੀਂ ਕਰਨਾ ਚਾਹੀਦਾ ਜੇ ਤੂੰ ਲੱਤ ਨਹੀਂ ਚੌਂਕਣਾ ਮਾਰ ਸਕਦਾ ਤੇ ਹਲਾਈ ਚੱਲ ਕਦੇ ਐ ਹੋ ਜਾ ਕਦੇ ਐ ਹੋ ਜਾ ਭੇਖ ਨਾ ਕਰ ਜਿਹੜਾ ਬੰਦਾ ਐ ਬਹਿ ਗਿਆ ਉਧਰੋਂ ਤੇ ਆ ਬਲ ਜਾ ਕੱਢ ਲਿਆ ਰੀੜ ਦੀ ਹੱਡੀ ਐ ਸਿੱਧੀ ਕਰਕੇ ਉਧਰੋਂ ਲੱਤ ਵੀ ਨਹੀਂ ਹਿਲਾਉਣੀ ਵੀ ਨਾਲ ਵਾਲਾ ਐ ਕਹੂ ਵੀ ਇਹ ਬੰਦੇ ਨੇ ਤੇ ਚੌਂਕ ਲੱਤ ਨਹੀਂ ਹਿਲਾਈ ਬਈ 2 ਘੰਟੇ ਇਹ ਤੇ ਨਹੀਂ ਹਿੱਲਿਆ ਅੱਖ ਨਹੀਂ ਪੱਟੀ ਇਹਨੇ ਤੇ ਐ ਬਹਿ ਗਿਆ ਬਾਬਾ ਜੀ ਬਣ ਕੇ ਐ ਸੋਚਦੇ ਨੇ ਕਈ ਬੰਦੇ ਐ ਬਹਿ ਜਾ ਚੌੜਾ ਹੋ ਕੇ ਸਿੱਧਾ ਜਿਹਾ ਹੋ ਕੇ ਤੇ ਲੈ ਫਿਰ ਹੋਇਆ ਕਿ ਲੱਤ ਸੌਂਗੀ ਨਾੜ ਸੁੰਗੜ ਗਈ ਬੁਰਾ ਹਾਲ ਹੋ ਗਿਆ ਤੇ ਫਿਰ ਖੱਟਿਆ ਕੀ ਸਹੋਵੇ ਜੀਆ ਹੁਣ ਦਰਦ ਹੁੰਦੀ ਹੈ ਲੱਕ ਦੁਖਣ ਲੱਗ ਗਿਆ ਰਾਤ ਨੂੰ ਨੀਂਦ ਨਹੀਂ ਆਉਣੀ ਸਹੋਵੇ ਜੀਆ ਆਪਣਾ ਕੀਆ ਅਸਹਿ ਫਿਰ ਹੁਣ ਚਾਹੀਦਾ ਹੈ ਕਿ 4 ਵਜੇ ਉੱਠ ਪਵੇਂ ਜੇ 4 ਵਜੇ ਉੱਠਣਾ ਚਾਹੁੰਦਾ ਹੈ ਤੇ ਕੋਸ਼ਿਸ਼ ਕਰਿਆ ਕਰ ਵੀ 9 ਵਜੇ ਸੌਂ ਜੇ ਚਾਹੀਦਾ ਹੈ 5 ਵਜੇ ਉੱਠ ਪੈ ਪਰ 10 ਵਜੇ ਸੌਂ ਜਿਆ ਕਰ ਫਿਰ ਪਰ ਜੇ ਤੂੰ ਦਿਖਾਣ ਲਈ ਉੱਠੇਗਾ ਵੀ ਆਪਾਂ ਤੇ ਜੀ ਆਪਾਂ ਨਹੀਂ 3 ਵਜੇ ਤੋਂ ਲੇਟ ਕਰਦੇ ਐ ਦਿਖਾਵਾ ਜਿਆ ਕਰੇਗਾ ਤੇ ਬਸ ਫਿਰ ਸਾਰਾ ਦਿਨ ਚੁੰਦਲਿਆ ਜਾਂ ਮੂੰਹ ਬਣਿਆ ਰਹਿਣਾ ਹੈ ਬਸ ਐ ਬੁਰਾ ਜਿਹਾ ਹਾਲ ਅੱਖਾਂ ਲਾਲ ਜੀਆਂ ਹੋਈਆਂ ਰਹਿਣਗੀਆਂ ਨੇ ਸਾਰਾ ਦਿਨ ਸੁਸਤੀ ਜੀ ਚੜੀ ਰਹਿਣੀ ਹੈ ਤੇ ਫਿਰ ਸਹਿ ਫਿਰ ਹੁਣ ਅਗਲਾ ਗੱਲ ਕਰਦਾ ਹੁੰਦਾ ਤੈਨੂੰ ਨੀਂਦ ਆ ਜਾਂਦੀ ਅੱਗੇ ਬੈਠੇ ਘਰਾੜੇ ਮਾਰੀ ਜਾਂਦਾ ਬੈਠਾ ਕੀ ਕਰਦਾ ਫਿਰ ਜੇ ਸਹਿ ਫਿਰ ਹੁਣ ਡਵੈਲਪ ਥੋੜਾ ਮਾਈਂਡ ਐਕਟਿਵ ਥੋੜਾ ਤੂੰ ਐ ਨੀਂਦ ਪੂਰੀ ਨਹੀਂ ਕੀਤੀ ਉੱਠਣਾ ਚਾਹੀਦਾ 4 ਵਜੇ ਉੱਠੋ ਚੰਗੀ ਗੱਲ ਹੈ ਪਰ ਭੇਖ ਨਾ ਬਣਾਓ ਭੇਖ ਨਾ ਆਹੀ ਗੱਲ ਮੈਂ ਕੀਤੀ ਸੀ ਉੱਥੇ ਅਮਰੀਕਾ ਇੱਕ ਦੀਵਾਨ ਵਿੱਚ ਇਹਨਾਂ ਨੇ ਸਾਰੇ ਪਾਸੇ ਰੌਲਾ ਪਾਤਾ ਹਾਏ ਜੀ ਇਹ ਤੇ ਐ ਕਹਿੰਦੇ ਨੇ ਵੀ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਲੋੜ ਹੀ ਨਹੀਂ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੀ ਮੈਂ ਉਹਦੇ ਜੇ ਕਿਹਾ ਸੀ ਵੀ ਜੇ ਭਾਈ ਉੱਠਣਾ ਚਾਹੁਣ ਪਾਓ ਫਟਾਲੇ ਉੱਠਣਾ ਚੰਗਾ ਹੈ ਸਵੇਰ ਉੱਠਣਾ ਚੰਗਾ ਹੈ ਪਰ ਅੰਮ੍ਰਿਤ ਵੇਲਾ ਤਾਂ ਬਣੂ ਜੇ ਅੰਮ੍ਰਿਤ ਪੀਓਗੇ ਚਾਹ ਪੀਓ ਚਾਹ ਵੇਲਾ ਰੋਟੀ ਖਾਓ ਰੋਟੀ ਵੇਲਾ ਜਦੋਂ ਅੰਮ੍ਰਿਤ ਪੀਓ ਬੋਲੋ ਪਿਆਰਿਓ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ ਸਵੇਰੇ ਸੁਬਾ ਸੁਬਾ ਉੱਠ ਕੇ ਅੰਮ੍ਰਿਤ ਪੀਆ ਕਰੋ ਅੰਮ੍ਰਿਤ ਵੇਲਾ ਬਣ ਜੂ ਪਉ ਫਟਾਲੇ ਉੱਠ ਕੇ ਅੰਮ੍ਰਿਤ ਪੀਆ ਕਰੋ ਆ ਜੋ ਇਹ ਗਿਆਨ ਲੈ ਰਹੇ ਆ ਐ ਤੁਸੀਂ ਸਵੇਰੇ ਸਵੇਰੇ ਬ੍ਰੇਨ ਬਿਲਕੁਲ ਫਰੈਸ਼ ਹੁੰਦਾ ਹੈ ਸਵੇਰੇ ਉੱਠੇ ਹੁੰਦੇ ਆ ਬ੍ਰੇਨ ਬ੍ਰੇਨ ਫਰੈਸ਼ ਹੁੰਦਾ ਹੈ ਉਦੋਂ ਜ਼ਿਆਦਾ ਗੱਲ ਸਮਝ 'ਚ ਪੈਂਦੀ ਹੈ ਗੱਲ ਸਿੱਧੀ ਦਿਮਾਗ 'ਚ ਵੜੂ ਆਹੀ ਦੀਵਾਨ ਜਿਹੜਾ 7:30 ਤੋਂ ਆਪਾਂ 10 ਲਾਇਆ ਹੈ ਇਹੀ ਦੀਵਾਨ ਸਵੇਰੇ ਲਾਓ 4 ਤੋਂ ਲੈ ਕੇ 6:30 ਉਦੋਂ ਵੇਖਿਓ ਆਹੀ ਗੱਲਾਂ ਜਿੰਨੀਆਂ ਮੈਂ ਕਹਿ ਰਿਹਾ ਸਾਰੀਆਂ ਸਿੱਧੀਆਂ ਹੀ ਅੰਦਰ ਜਾਣਗੀਆਂ ਕਿਉਂਕਿ ਦਿਮਾਗ ਥੱਕਿਆ ਹੋਇਆ ਨਹੀਂ ਨਾ ਸੁੱਤਾ ਉੱਠਿਆ ਬ੍ਰੇਨ ਫਰੈਸ਼ ਹੈ ਹਾਂ ਹੋਏਗਾ ਉਹਦਾ ਹੀ ਜਿਹੜਾ ਜਿਹੜਾ ਸਵੇਰੇ 4 ਵਜੇ ਬਹਿਣਾ ਚਾਹੁੰਦਾ ਦੀਵਾਨ ਸੁਣ ਲਈ ਉਹ ਰਾਤ ਨੂੰ 9 ਵਜੇ ਸੌਵੇ ਜੇ 1 ਵਜੇ ਤੱਕ ਫਿਲਮ ਵੇਖਦਾ ਰਿਹਾ 4 ਵਜੇ ਦੀਵਾਨ ਚਾਹੂ ਇੱਥੇ ਘਰਾੜੇ ਮਾਰੂਗਾ ਸੁਸਤੀ ਪੈ ਜਾਣੀ ਹੈ ਵਾਸੀਆਂ ਹੀ ਲਈ ਜਾਊ ਤਾਂ ਕਰ ਕਰਕੇ ਨਹੀਂ ਕਈ ਬੰਦੇ ਬਗਿਆੜ ਵਾਸੀਆਂ ਨਾਲ ਵਾਲੇ 5-4 ਬੰਦਿਆਂ ਨੂੰ ਵੀ ਨੀਂਦ ਆਉਣ ਲੱਗ ਜਾਂਦੀ ਹੈ ਇਦਾਂ ਦੇ ਹੁੰਦੇ ਨੇ ਵਿੱਚ ਕਈ ਇਲਾ ਫਿਰ ਤੂੰ ਕੀ ਖੱਟਿਆ ਕੀ ਤੈਂ ਉੱਠ ਕੇ ਤੇਰੇ ਉੱਠਣ ਦਾ ਕੀ ਫਾਇਦਾ ਭੇਖ ਨਾ ਕਰ ਭੇਖ ਨਾ ਕਰ ਦਿਖਾਵੇ ਨਾ ਕਰ ਫਿਰ ਗਲਤ ਹੈ ਫਿਰ ਜੇ ਭੇਖ ਕਰਦਾ ਫਿਰ ਤੇਰਾ ਉੱਠਣਾ ਵੀ ਪਖੰਡ ਹੈ ਜੇ ਭੇਖ ਕਰਦਾ ਫਿਰ ਤੇਰਾ ਸਿਮਰਨ ਵੀ ਪਖੰਡ ਹੈ ਜੇ ਭੇਖ ਕਰਦਾ ਫਿਰ ਚੌਂਕੜਾ ਮਾਰ ਕੇ ਬਹਿਣਾ ਵੀ ਪਖੰਡ ਹੈ ਭੇਖ ਨਾ ਕਰੀ ਪਖੰਡ ਨਹੀਂ ਕਰਨਾ ਦਿਲੋਂ ਤੇ ਜੇ ਦਿਲੋਂ ਚਾਹੁੰਦਾ ਹੈ ਫਿਰ ਸੌਵੀ ਛੇਤੀ ਵੇਲੇ ਨਾਲ ਸੌਵੀ ਸਰੀਰ ਦੀ ਨੀਂਦ ਵੀ ਪੂਰੀ ਕਰਨੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਵੇਲੇ ਨਾਲ ਆਰਾਮ ਕਰ ਸਾਰਾ ਕੁਝ ਸਹੀ ਹੋਣਾ ਚਾਹੀਦਾ ਹੁਣ ਉਹ ਤੇ ਗੁਰੂ ਸਾਹਿਬ ਕਹਿੰਦੇ ਐ ਬਈ ਸਹੋਵੇ ਜੀਆ ਆਪਣਾ ਕੀ ਆ ਸਹਿ ਫਿਰ ਹੁਣ ਜੇ ਇਦਾਂ ਦਾ ਕੁਝ ਕਰਦਾ ਹੈ ਭੇਖ ਕਰਦਾ ਹੈ ਤੇ ਸਹਿ ਪਖੰਡ ਨਾ ਕਰ ਭੇਖ ਨਾ ਕਰ ਮੈਂ ਕੱਲ ਵੀ ਗੱਲ ਕੀਤੀ ਸੀ ਜਿੰਨਾ ਹੋਵੇ ਉਨਾ ਹੀ ਦੱਸਿਓ ਜਿੰਨਾ ਕਰ ਸਕਦਾ ਓਨੀ ਗੱਲ ਕਰੀ ਜਿੰਨਾ ਕਰ ਸਕਦਾ ਅੱਜ ਵਿਆਹ ਹੋਣਾ ਓਨੀ ਗੱਲ ਕਰਿਓ ਭੇਖ ਨਾ ਕਰਿਓ ਕਦੇ ਫੁਕਰੀਆਂ ਨਾ ਮਾਰਿਓ ਐਵੇਂ ਹੀ ਦਿਖਾਵਾ ਨਹੀਂ ਐ ਕਿਉਂ ਬੰਦਿਆਂ ਵਰਗਾ ਬੰਦਾ ਭਾਈ ਸਾਡੇ ਘਰੇ ਵੀ ਚਾਹ ਗੁੜ ਮੁੱਕ ਜਾਂਦਾ ਸਾਡੇ ਘਰੇ ਵੀ ਲਾਈਟ ਭੱਜ ਜਾਂਦੀ ਹੈ ਸਾਡੇ ਘਰੇ ਵੀ ਬਿੱਲ ਬੱਤੀਆਂ ਦਾ ਖਰਚਾ ਹੈ ਸਾਡੇ ਵੀ ਕਰਜ਼ੇ ਚੜ੍ਹਦੇ ਆ ਵੱਡੀਆਂ ਵੱਡੀਆਂ ਗੱਲਾਂ ਨਾ ਕਰਿਓ ਜਿੱਦਣ ਮੁੜ ਕੇ ਵਿਆਹੇ ਜਾਓਗੇ ਫਿਰ ਪਤਾ ਕਲਾ ਉਹ ਕਹਿੰਦੀ ਵੀ ਤੂੰ ਤੇ ਕਹਿੰਦਾ ਸੀ ਤੈਨੂੰ ਫੁੱਲਾਂ ਵਾਂਗੂ ਰੱਖੂ ਤੇ 10 ਦਿਨ ਲੰਘ ਗਏ ਹੁਣ ਕੀ ਹੋ ਗਿਆ ਤੈਨੂੰ ਇਦਾਂ ਹੁੰਦਾ ਹੈ ਨਾ ਅਸਲ 'ਚ ਨਾ ਪਿਆਰਿਓ ਸੁਣੋ ਜਿੰਨੇ ਸਾਡੇ ਕਲੇਸ਼ ਪਏ ਐ ਜਿੰਨੀਆਂ ਲੜਾਈਆਂ ਪਈਆਂ ਇਹਨਾਂ ਗੱਲਾਂ ਕਰਕੇ ਪੈਂਦੀਆਂ ਜਦੋਂ ਅਸੀਂ ਭੇਖ ਕਰਦੇ ਆ ਦਿਖਾਵੇ ਕਰਦੇ ਆ ਜੋ ਸੱਚ ਹੈ ਤੁਸੀਂ ਉਹ ਕਰੋ ਕਦੇ ਭੇਖ ਨਾ ਕਰੋ ਅੱਜ ਬੱਚਿਆਂ ਦੇ ਰਿਸ਼ਤੇ ਆਪਾਂ ਕਰਦੇ ਨੇ ਆਮ ਵੀ ਭਾਈ ਵਿਆਹ ਤੁਹਾਡਾ ਰਿਸ਼ਤਾ ਕਰਤਾ ਦੋਵਾਂ ਦਾ ਤੁਸੀਂ ਗੱਲਬਾਤ ਕਰ ਲਓ ਵੀ ਕਿੱਦਾਂ ਦੇ ਕੱਪੜੇ ਸਿਉਣੇ ਨੇ ਕਿੱਦਾਂ ਦੀ ਗੱਲਬਾਤ ਵਿਆਹ ਹੋਣਾ ਹੈ ਅੱਜ ਕੱਲ ਆਮ ਇਦਾਂ ਦਾ ਰਿਵਾਜ ਹੈ ਪੁਰਾਣੇ ਵੇਲੇਆਂ ਵਾਂਗੂ ਅੱਜ ਦਾ ਵੇਲਾ ਨਹੀਂ ਤੇ ਜੇ ਤੁਸੀਂ ਜਿੱਦਾਂ ਦੇ ਹੋ ਉਦਾਂ ਦੇ ਬਣ ਕੇ ਰਹੋ ਭੇਖ ਨਾ ਕਰਿਓ ਫਿਰ ਨਹੀਂ ਬੰਦਾ ਭੈੜਾ ਲੱਗਦਾ ਆ ਜਿਹੜਾ ਬੰਦਾ ਭੇਖ ਕਰਦਾ ਔਖਾ ਹੀ ਉਹ ਹੁੰਦਾ ਹੈ ਅੰਮ੍ਰਿਤਧਾਰੀ ਹੈ ਖੜ ਉੱਥੇ ਖਾ ਲੈ ਗੋਲ ਗੱਪੇ ਜੇ ਖਾਣੇ ਨੇ ਜੇ ਤੇ ਗੱਲਾਂ ਐ ਕਹਿਤੀਆਂ ਆਪਾਂ ਬਾਹਰ ਦਾ ਨਹੀਂ ਜੀ ਖਾਂਦੇ ਨਾ ਜੀ ਨਾ ਆਪਾਂ ਤੇ ਘਰ ਦਾ ਬਣਿਆ ਐਵੇਂ ਜੂਠੇ ਮਿੱਠੇ ਹੱਥ ਲੱਗੇ ਹੁੰਦੇ ਜਿੱਦੇ ਅਗਲੇ ਪਾਤੜਾਂ ਫੜ ਲਿਆ ਗੋਲ ਗੱਪੇ ਖਾਂਦਾ ਫੇਰ ਉਹਨਾਂ ਹੀ ਔਖਾ ਹੋਏਗਾ ਫਿਰ ਆਹ ਦੇਖ ਤੂੰ ਤੇ ਐ ਕਹਿੰਦਾ ਸੀ ਭਾਈ ਤੂੰ ਤੇ ਐ ਕਰਦਾ ਸੀ ਪ੍ਰੋਬਲਮ ਉਦੋਂ ਪੈਂਦੀ ਜਦੋਂ ਭੇਖ ਕਰਦਾ ਬਸ ਐਦਾਂ ਦੇ ਹੀ ਆ ਜੀ ਐਦਾਂ ਦੇ ਹੀ ਹਾਂ ਬਸ ਪਰ ਰੱਖਣਾ ਰੱਖੋ ਨਹੀਂ ਤੇ ਨਾ ਸੀ ਐਦਾਂ ਦਾ ਹੀ ਆ ਮੈਂ ਪ੍ਰਮਾਣ ਕਰ ਲੈ ਜੇ ਕਰਨਾ ਨਹੀਂ ਤੇ ਨਾ ਕਰ ਬਸ ਫਿਰ ਤੇਰੇ ਨਾਲ ਉਹੀ ਆਊ ਜਿਹੜਾ ਤੈਨੂੰ ਤੇਰੇ ਸਾਰੇ ਸਿਸਟਮ ਨਾਲ ਪਸੰਦ ਕਰੂ ਤੈਨੂੰ ਉਹੀ ਤੇਰਾ ਯਾਰ ਬਣੂ ਜਿਹੜਾ ਤੇਰੀਆਂ ਗਾਲਾਂ ਵੀ ਸੁਣ ਸਕਦਾ ਜਿਹਨੂੰ ਪਤਾ ਹੈ ਵੀ ਤੂੰ ਇਹੋ ਜਿਹਾ ਹੀ ਹੈ ਜਿਹਨੂੰ ਪਤਾ ਭੇਖ ਨਹੀਂ ਕਰਦਾ ਹੈ ਆ ਸੱਚਾ ਹੈ ਭੇਖ ਕਿਉਂ ਕਰਦੇ ਆ ਅਸੀਂ ਤੂੰ ਦੱਸ ਦੇ ਵੀ ਮੈਂ ਤੇ 6 ਵਜੇ ਉੱਠਦਾ ਫਿਰ ਅਗਲਾ ਤੈਨੂੰ 6 ਵਜੇ ਦੇ ਨਾਲ ਹੀ ਪ੍ਰਵਾਨ ਕਰੂ ਤੇ ਜੇ ਭੇਖ ਕਰੇਗਾ ਫਿਰ ਨੀਂਦ ਪੂਰੀ ਹੋਈ ਨਹੀਂ ਫਿਰ 3 ਵਜੇ ਉੱਠ ਕੇ ਬਹਿ ਜਾ ਉਹਦੇ ਸਾਹਮਣੇ ਭੇਖ ਕਰ ਵੀ ਆਪਾਂ ਤੇ 3 ਵਜੇ ਨਹਾਉਂਦੇ ਆ ਜੀ ਐ ਕਰਦੇ ਉਹ ਪਖੰਡ ਬਣ ਜਾਣਾ ਫਿਰ ਕੋਸ਼ਿਸ਼ ਕਰੋ ਕਿ ਤੁਸੀਂ ਉੱਠ ਸਕੋ ਉਹ ਤੇ ਚੰਗੀ ਗੱਲ ਹੈ ਬੰਦਾ 3 ਵਜੇ ਉੱਠੇ 4 ਵਜੇ ਉੱਠੇ ਉੱਤੇ ਚੰਗੀ ਗੱਲ ਹੈ ਪਰ ਭੇਖ ਨਾ ਕਰੋ ਕਦੇ ਭੇਖ ਇਕੱਲੇ ਸਾਧਾਂ ਦਾ ਮਾੜਾ ਨਹੀਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਭੇਖ ਕੀਤਾ ਮਾੜਾ ਹੈ ਭੇਖ ਨਹੀਂ ਦਿਖਾਉਣਾ ਕਦੇ ਯਾਰਾਂ ਬੇਲੀਆਂ 'ਚ ਬਹਿ ਕੇ ਭੇਖ ਨਹੀਂ ਅਸਲੀ ਤਾਸ਼ ਖੇਡਣ ਵਾਲਿਆਂ 'ਚ ਬਹਿ ਕੇ ਵੀ ਭੇਖ ਨਾ ਦਿਖਾਇਆ ਐ ਸਿੱਧੀ ਦੀ ਗੱਲ ਕਰਿਆ ਸਿੱਧੀ ਜਿੰਨੀ ਹੋਵੇ ਓਨੀ ਘਰ ਦੀਆਂ ਗੱਲਾਂ ਓਨੀਆਂ ਕਰੋ ਜਿੰਨੀਆਂ ਹੈ ਨੇ ਜੇ ਨਿਆਣਾ ਨਲਾਇਕ ਨਿਕਲ ਰਿਹਾ ਤੇ ਦੱਸਦੇ ਕੋਈ ਨਹੀਂ ਵੀ ਨਿਆਣਿਆਂ ਵਰਗਾ ਹੀ ਹੈ ਮੈਨੂੰ ਤੇ ਲੱਗਦਾ ਖਾਂਦਾ ਹੈ ਕੁਛ ਐ ਨਹੀਂ ਪੜਦੇ ਪਾਉਣ ਦੀ ਲੋੜ ਨਹੀਂ ਉੱਥੇ ਜਦੋਂ ਪੜਦੇ ਪਾਏਗਾ ਉਦੋਂ ਪੰਗਾ ਪੈ ਜਾਣਾ ਉਦੋਂ ਅੰਦਰ ਤੇਰਾ ਕੁਝ ਹੋਰ ਕਹੂ ਜੀਭ ਕੁਝ ਹੋਰ ਕਹੂ ਫਿਰ ਬੰਦਾ ਦੋਗਲਾ ਬਣਦਾ ਹੈ ਦੋਗਲਾ ਬੰਦਾ ਫਿਰ ਤਰੱਕੀ ਨਹੀਂ ਕਰ ਸਕਦਾ ਕੋਸ਼ਿਸ਼ ਕਰੀਏ ਜੇ ਜੈਨੂਅਨ ਬਣੀਏ ਜਿੱਦਾਂ ਦੇ ਹਾਂ ਉਦਾਂ ਦੇ ਦਿਸੀਏ ਜਿੱਦਾਂ ਦੇ ਹਾਂ ਉਦਾਂ ਦੇ ਦਿਸੀਏ ਇਦਾਂ ਦਾ ਹੀ ਹੈ ਬੰਦਾ ਕੋਈ ਫਰਕ ਨਹੀਂ ਪੈਂਦਾ ਸੋ ਇਸ ਕਰਕੇ ਜਿਹੜਾ ਬੰਦਾ ਭੇਖ ਕਰਦਾ ਉਨਾ ਹੀ ਔਖਾ ਹੁੰਦਾ ਅਗਲੀਆਂ ਪੰਕਤੀਆਂ ਚਲੋ ਆਪਾਂ ਸਿੱਧੇ ਸਿੱਧੇ ਅਰਥ ਸਮਝਣ ਦੀ ਲੋੜ ਨਹੀਂ ਇਦਾਂ ਹੀ ਪਤਾ ਲੱਗ ਜਾਣਾ ਹਾਂਜੀ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਅਖੇ ਕਹਿੰਦਾ ਮੈਂ ਅੰਨ ਨਹੀਂ ਜੀ ਖਾਂਦਾ ਅਖੇ ਕਹਿੰਦੇ ਫਿਰ ਸਵਾਦ ਹੀ ਗੱਲ ਆ ਜੇ ਅੰਨ ਹੀ ਨਹੀਂ ਖਾਂਦਾ ਸਾਰੀ ਜ਼ਿੰਦਗੀ ਵੀ ਬਾਬਾ ਜੀ ਤੇ ਦੁੱਧਾ ਧਾਰੀ ਨੇ ਅੰਨ ਖਾਂਦੇ ਹੀ ਨਹੀਂ ਆਪਣੇ ਵਰਗੇ ਚੌੜੇ ਹੋਏ ਫਿਰਦੇ ਨੇ ਬਾਬਾ ਜੀ ਦੁੱਧਾ ਧਾਰੀ ਨੇ ਇਹਨਾਂ ਨੂੰ ਮੱਥਾ ਟੇਕੋ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਤੇ ਕੱਖ ਵੀ ਨਹੀਂ ਇਹ ਕੀ ਕੀਤਾ ਇਹਨੇ ਜੇ ਇਹਨੇ ਕੀ ਕੀਤਾ ਜੇ ਅੰਨ ਹੀ ਨਹੀਂ ਖਾਂਦਾ ਤੇ ਸਰੀਰ ਦੀ ਲੋੜ ਸੀ ਅੰਨ ਖਾਣਾ ਚਾਹੀਦਾ ਸੀ ਮਾੜਾ ਕੀ ਸੀ ਚਾਹੇ ਬ੍ਰੈਡ ਖਾਂਦਾ ਚਾਹੇ ਰੋਟੀ ਖਾਂਦਾ ਅੰਨ ਦੀ ਸਰੀਰ ਨੂੰ ਲੋੜ ਹੈ ਦੇਣਾ ਚਾਹੀਦਾ ਸੀ ਕਿਉਂ ਛੱਡ ਕੇ ਬਹਿ ਗਿਆ ਇਹਦਾ ਧਰਮ ਨਾਲ ਕੀ ਸੰਬੰਧ ਹੈ ਬਹੁਤ ਦੁੱਖ ਪਾਇਆ ਦੂਜਾ ਪਾਇਆ ਰੱਬ ਨਾਲੋਂ ਟੁੱਟ ਕੇ ਹੋਰ ਹੀ ਗੱਲਾਂ ਦੇ ਵਿੱਚ ਚਿੱਤ ਲਾ ਕੇ ਬਹਿ ਗਿਆ ਹਾਂਜੀ ਬਸਤਰ ਨਾ ਪਹਿਰੇ ਇਹ ਨਿਸ ਕਹਿਰੇ ਮੋਨ ਵੇ ਗੂਪਾ ਕਿਉਂ ਜਾਗੇ ਗੁਰ ਬਿਨ ਸੂਤਾ ਹੁਣ ਸਾਡੇ ਉੱਤੇ ਤੇਰੇ ਅਗਲਾ ਡਾਂਗਾ ਚੁੱਕ ਲੈਂਦਾ ਵੀ ਹਾਏ ਇਹ ਤੇ ਮੋਨੀ ਬਾਬੇ ਆ ਤੂੰ ਕਹੀ ਜਾਂਦੇ ਨੇ ਜਿਹੜੇ ਬਾਬੇ ਮੋਨ ਰੱਖਦੇ ਆ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਕਹਿੰਦੇ ਬਸਤਰ ਹੀ ਨਹੀਂ ਪਾਏ ਸਾਰੀ ਜ਼ਿੰਦਗੀ ਕੱਪੜੇ ਹੀ ਨਹੀਂ ਪਾਏ ਕਹਿੰਦੇ ਫਿਰ ਦਿਨ ਤੇ ਰਾਤ ਦੁਖੀ ਹੁੰਦਾ ਰਿਹਾ ਸਰਦੀਆਂ ਵਿੱਚ ਠਰਦਾ ਰਿਹਾ ਤੇ ਗਰਮੀਆਂ ਦੇ ਵਿੱਚ ਵੀ ਔਖਾ ਹੁੰਦਾ ਰਿਹਾ ਕਹਿੰਦੇ ਖੱਟਿਆ ਕੀ ਜੇ ਕੱਪੜੇ ਨਹੀਂ ਪਾਏ ਤੇ ਕਿਸੇ ਨੂੰ ਕੀ ਮਿਲ ਗਿਆ ਇਹਦਾ ਸਮਾਜ ਨੂੰ ਕੀ ਫਾਇਦਾ ਹੋਇਆ ਤੇਰਾ ਨੰਗਾ ਢਿੱਡ ਦਿਸਦਾ ਰਿਹਾ ਸਾਰੀ ਜ਼ਿੰਦਗੀ ਦੁਨੀਆ ਨੂੰ ਕੀ ਫਾਇਦਾ ਹੋਇਆ ਇਹਦਾ ਵੀ ਤੂੰ ਨੰਗਾ ਫਿਰਦਾ ਵੀ ਇਹਦੇ ਨਾਲ ਕੱਪੜੇ ਨਾ ਪਾ ਕੇ ਤੂੰ ਕਿਸੇ ਦਾ ਕੀ ਸਵਾਰਤਾ ਜੇ ਤੂੰ ਨੰਗਾ ਫਿਰਦਾ ਰਿਹਾ ਇਹਦੇ ਨਾਲ ਕਿਸੇ ਦਾ ਕੀ ਫਾਇਦਾ ਹੋ ਗਿਆ ਜਿਹੜੇ ਕੰਮ ਤੂੰ ਇਦਾਂ ਕੀਤੇ ਨੇ ਤੂੰ ਕੱਪੜੇ ਪਾ ਕੇ ਵੀ ਕਰ ਸਕਦਾ ਸੀ ਕੱਪੜੇ ਪਾ ਕੇ ਵੀ ਕਰ ਸਕਦਾ ਸੀ ਆ ਸਾਡੇ ਦੇਸ਼ ਵਿੱਚ ਤੇ ਇਹੋ ਜਿਹੇ ਬੰਦਿਆਂ ਨੂੰ ਪੂਜਿਆ ਜਾਂਦਾ ਹੈ ਜੇ ਵਿਦੇਸ਼ਾਂ ਵਿੱਚ ਇਹੋ ਜਿਹੇ ਬੰਦੇ ਹੋਣ ਜਿੱਦਾਂ ਦੇ ਆ ਇੱਥੇ ਬਾਬੇ ਨੇ ਇਹ ਸਾਰੇ ਪਾਗਲਖਾਨੇ 'ਚ ਹੋਣ ਅਮਰੀਕਾ 'ਚ ਹੋਣ ਸਾਰੇ ਇਹ ਉਹ ਸਾਰੇ ਕਹਿਣ ਵੀ ਪਾਗਲ ਬੰਦੇ ਨੇ ਵੀ ਯਾਰ ਬੰਦਾ ਕੱਪੜੇ ਨਹੀਂ ਪਾਉਂਦਾ ਠੰਡ 'ਚ ਮਰਦਾ ਹੈ ਉਹ ਕਹਿਣ ਪਾਗਲਖਾਨੇ 'ਚ ਭੇਜੋ ਇਹਨੂੰ ਇਹ ਤੇ ਪਾਗਲ ਹੈ ਵੀ ਕੱਪੜੇ ਪਾਉਣ ਦਾ ਧਰਮ ਨਾਲ ਕੀ ਸੰਬੰਧ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਬਸਤਰ ਨਹੀਂ ਪਾਉਂਦਾ ਇਹ ਤੇ ਫਿਰ ਦਿਨ ਰਾਤ ਦੁਖੀ ਹੁੰਦਾ ਹੈ ਮੋਨ ਵਿੱਚ ਤੁਰਿਆ ਫਿਰਦਾ ਅਕਲ ਹੀ ਨਹੀਂ ਇਹਨੂੰ ਸਾਰੀ ਜ਼ਿੰਦਗੀ ਬੋਲਿਆ ਹੀ ਨਹੀਂ ਚੁੱਪ ਹੀ ਹੋ ਗਿਆ ਡੁੰਨ ਵੱਟਾ ਬਣ ਕੇ ਫਿਰਦਾ ਰਿਹਾ ਮੈਂ ਨਹੀਂ ਬੋਲਦਾ ਤੈਨੂੰ ਜ਼ਬਾਨ ਰੱਬ ਨੇ ਦਿੱਤੀ ਸੀ ਬੋਲਣ ਲਈ ਪਰ ਪ੍ਰੋਬਲਮ ਵੇਖੋ ਕੀ ਹੈ ਇਹ ਸਾਰੇ ਕੰਮ ਕਰਨ ਵਾਲੇ ਬੰਦੇ ਇੱਥੇ ਬਾਬੇ ਬਣ ਕੇ ਫਿਰਦੇ ਰਹੇ ਹੈ ਅਸੀਂ ਗੁਰਬਾਣੀ ਨਾ ਪੜਨ ਕਰਕੇ ਜਦੋਂ ਆਪਣੇ ਬਾਬਾ ਜੀ ਕਹਿੰਦੇ ਪਖੰਡੀ ਹੈ ਤੇ ਸਿੱਖਾਂ ਨੇ ਕੀ ਕਹਿਣਾ ਸੀ ਭਲਾ ਲੋਕਾਂ ਨੇ ਕਹਿਣਾ ਸੀ ਓ ਜਾਂਦੇ ਬਾਬਾ ਜੀ ਪਰ ਗੁਰੂ ਨਾਨਕ ਦੇ ਸਿੱਖ ਨੇ ਬਾਣੀ ਪੜਨ ਨਾਲ ਨੇ ਕੀ ਕਹਿਣਾ ਸੀ ਭਲਾ ਬੋਲੋ ਕੀ ਕਹਿਣਾ ਸੀ ਭਲਾ ਪਖੰਡੀ ਹੈ ਜਿਵੇਂ ਗੁਰੂ ਨਾਨਕ ਕਹਿੰਦੇ ਸੀ ਪਰ ਸਾਡੇ ਵਾਲੇ ਵੀ ਮਗਰੇ ਮਗਰ ਬਾਬਾ ਜੀ ਹਾਏ ਬਾਬਾ ਜੀ ਚਰਨ ਪਾ ਦਿਓ ਬਾਬਾ ਜੀ ਕਿਰਪਾ ਕਰ ਦਿਓ ਕਿਉਂ ਭਲਾ ਇਹ ਤਾਂ ਕਿਹਾ ਕਿਉਂਕਿ ਗੁਰਬਾਣੀ ਪੜ੍ਹੀ ਸਮਝੀ ਨਹੀਂ ਨਾ ਬਾਣੀ ਗੁਰਬਾਣੀ ਨੂੰ ਸਮਝਿਆ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਐ ਲਿਖਿਆ ਗੁਰੂ ਨਾਨਕ ਪਾਤਸ਼ਾਹ ਤੇ ਐ ਕਹਿੰਦੇ ਆ ਯਾਰ ਅਸੀਂ ਕੀ ਲੈਣਾ ਗੱਲ ਤੇ ਸੱਚ ਹੈ ਸਮਝੀਏ ਹਾਂਜੀ ਅੱਗੇ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾ ਵੈ ਕਿਛ ਥਾਏ ਨਾ ਪਾਈ। ਨੰਗੇ ਪੈਰੀ ਫਿਰਦੇ ਨੇ ਬਾਬਾ ਜੀ ਤੇ ਜੁੱਤੀ ਨਹੀਂ ਪਾਉਂਦੇ, ਜੁੱਤੀ ਨਹੀਂ ਪਾਉਂਦੇ, ਕਹਿੰਦੇ ਨੰਗੇ ਪੈਰੀ ਫਿਰਦਾ ਹੈ, ਕਹਿੰਦੇ ਕੰਡੇ ਚੁੱਭਦੇ ਨੇ, ਕਹਿੰਦੇ ਫਿਰ ਕੀ ਹੋ ਗਿਆ। ਜੇ ਪਾਗੋ ਪਤਾਣਾ ਆਪਣਾ ਕੀ ਆ ਕਮਾਣਾ, ਜੇ ਨੰਗੇ ਪੈਰੀ ਫਿਰਦਾ ਤੇ ਫਿਰ ਕੰਡੇ ਵੀ ਤੇ ਖਾ ਰਿਹਾ, ਤੈਨੂੰ ਸਜ਼ਾ ਕੀ ਦਈਏ, ਸਜ਼ਾ ਤੇ ਭੋਗ ਹੀ ਰਿਹਾ। ਜਿਹੜਾ ਜੁੱਤੀ ਪਾਈ ਫਿਰਦਾ ਬਚ ਗਿਆ, ਤੂੰ ਕੰਡੇ ਖਾਂਦਾ ਰਿਹਾ ਸਾਰੀ ਜ਼ਿੰਦਗੀ, ਰੋੜੇ ਵੱਜਦੇ ਰਹੇ ਤੇਰੇ, ਤੈਨੂੰ ਤੇ ਤੇਰੀ ਤੇਰੀ ਸੋਚ ਨਹੀਂ ਸਜ਼ਾ ਦਿੱਤੀ। ਜਿਹੜਾ ਬੰਦਾ ਐ ਸੋਚ ਲੇ ਵੀ ਮੈਂ ਨੰਗਾ ਰਹਿਣਾ, ਇਹਦੀ ਸੋਚ ਹੀ ਸਜ਼ਾ ਹੈ। ਜਿਹੜਾ ਬੰਦਾ ਐ ਸੋਚ ਲੇ ਵੀ ਮੈਂ ਕੱਪੜੇ ਨਹੀਂ ਪਾਉਣੇ, ਜਿਹੜਾ ਸੋਚ ਲੇ ਮੈਂ ਜੁੱਤੀ ਨਹੀਂ ਪਾਉਣੀ, ਜਿਹੜਾ ਸੋਚ ਲੇ ਮੈਂ ਮੋਹ ਨਹੀਂ ਰੱਖਣਾ ਹੈ, ਸਮਝ ਲਓ ਇਸ ਬੰਦੇ ਦੀ ਸੋਚ ਹੀ ਇਹਦੀ, ਬੋਲੋ ਜੀ, ਸਜ਼ਾ ਹੈ। ਇਹਦੀ ਸੋਚ ਹੀ ਸਜ਼ਾ ਹੈ। ਹੁਣ ਆਪਣੇ ਵਰਗਾ ਬੰਦਾ ਐ ਸੋਚ ਲੇ ਬਈ ਜਲ ਧਾਰਾ ਕਰਨਾ, ਬਾਬਾ ਜੀ ਨੇ ਦੱਸਤਾ ਵੀ 40 ਘੜੇ ਰਾਤ ਨੂੰ ਪਾਣੀ ਦੇ ਭਰ ਲਿਆ ਕਰ ਤੇ ਸਵੇਰੇ ਠੰਡਾ ਪਾਣੀ ਸਿਰ 'ਚ ਪਾਇਆ ਕਰ। ਲਓ ਜੀ ਇਹ ਬੰਦੇ ਦੀ ਸੋਚ, ਬਾਬੇ ਕੋਲ ਜਾਣ ਵਾਲੀ ਸੋਚ ਹੀ ਸਜ਼ਾ ਹੈ, ਇਹਦੀ ਸੋਚ ਹੀ ਸਜ਼ਾ ਹੈ। ਇਹਨੇ ਇਦਾਂ ਦੀ ਗੱਲ ਸੋਚ ਲਈ ਤੇ ਸਜ਼ਾ ਹੀ ਭੋਗ ਰਿਹਾ। ਫਿਰ ਹੁਣ 40 ਅੱਜ ਦੇ ਆ, ਹੁਣ ਪੋਹ ਦਾ ਮਹੀਨਾ ਗਾਂ ਸਟਾਰਟ ਹੋ ਜੂ, ਪੋਹ ਦੇ ਮਹੀਨੇ ਵਿੱਚ 40 ਘੜੇ ਸਿਰ ਦੇ ਵਿੱਚ ਪਾਏਗਾ, ਕੀ ਫਾਇਦਾ ਹੋ? ਲੋਕੀ ਜ਼ਰੂਰ ਕਹਿਣਗੇ ਬੱਲੇ ਬੱਲੇ ਬਾਬਾ ਜੀ ਤੇ ਐਂ ਕਰਦੇ ਨੇ, ਪਰ ਦੁਨੀਆ ਨੂੰ ਉਹਦਾ ਫਾਇਦਾ ਕੀ ਹੋਇਆ? ਹਾਂ ਵੇਖਿਓ, ਆ ਠੰਡ ਦਾ ਮੌਸਮ ਹੈ ਨਾ, ਇੱਥੇ ਕਿਸੇ ਬੀਬੀ ਨੂੰ ਕਿਸੇ ਨੂੰ ਕੋਈ ਦੌਰਾ ਪੈ ਗਿਆ, ਕੋਈ ਐਕਸੀਡੈਂਟ ਹੋ ਗਿਆ, ਨਿੱਕਾ ਜਿਹਾ ਬੱਚਾ ਚੱਕ ਕੇ ਠੰਡੀ ਸੜਕ ਦੇ ਉੱਤੇ ਥਰੂ ਥਰੂ ਕਰਦਾ ਭੱਜ ਲੈ, ਪੈਰ ਤੇਰੇ ਠਰ ਜਾਣ, ਛਾਲੇ ਪੈ ਜਾਣ, ਲਾਲ ਹੋ ਜਾਣ, ਤੇਰੇ ਪੈਰਾਂ ਚੋਂ ਖੂਨ ਨਿਕਲੇ, ਡਾਕਟਰ ਤੱਕ ਲੈ ਕੇ ਜਾ। ਆਹ ਤੇ ਹੈ ਨਾ ਫਾਇਦਾ, ਵੀ ਪੈਰ ਗਾਲਣ ਦਾ ਕੋਈ ਫਾਇਦਾ ਹੋਇਆ, ਪੈਰ ਠਾਰਨ ਦਾ ਕੋਈ ਫਾਇਦਾ ਹੋਇਆ, ਤੱਤੀ ਸੜਕ ਦੇ ਉੱਤੇ ਧੂਣੀਆਂ ਤਾਪਣ ਕੇ ਸਰੀਰ ਨੂੰ ਗਾਲਣ ਦਾ ਕੀ ਫਾਇਦਾ? ਆ ਸਰੀਰ ਤੈਨੂੰ ਇੰਨਾ ਸੋਹਣਾ ਮਿਲਿਆ, ਇਹਨੂੰ ਸਾੜਨ ਵਾਸਤੇ ਮਿਲਿਆ, ਇਹਨੂੰ ਠਾਰਨ ਵਾਸਤੇ ਮਿਲਿਆ? ਗੁਰ ਸੇਵਾ ਤਪਾਂ ਸਿਰ ਤਪਸਾ, ਜਦੋਂ ਗੁਰੂ ਦੀ ਸੇਵਾ ਕਰਦੇ ਤੁਸੀਂ ਤੇ ਤਾਪੀ ਤਪਸੀ, ਭੱਜੋ ਕਰੋ ਸੇਵਾ। ਆ ਹੁਣ ਆ ਠੰਡ ਦੇ ਮਹੀਨੇ ਵਿੱਚ, ਆ ਠੰਡ ਹੈ, ਠੰਡ ਦੇ ਵਿੱਚ ਭੱਜ ਭੱਜ ਕੇ ਸੇਵਾ ਕਰੋ, ਗਾਲੋ, ਫਾਇਦਾ ਵੀ ਹੋਊ ਨਾਲੇ ਕਿਸੇ ਨੂੰ, ਤੇਰੇ ਸਰੀਰ ਗਾਲਣ ਦਾ ਫਾਇਦਾ ਤੇ ਹੋਇਆ। ਇੱਕ ਹੁੰਦਾ ਭੇਖ ਕਰਨਾ ਵੀ ਦੁਨੀਆ ਨੂੰ ਪਤਾ ਲੱਗੇ ਵੀ ਇਹ ਤੇ ਠੰਡੇ ਪਾਣੀ ਨਾਲ, ਇਹ ਭੇਖ ਹੈ, ਭੇਖ ਨਹੀਂ ਕਰਨਾ। ਸਾਡੇ ਗੁਰੂ ਜੀ ਕਹਿੰਦੇ ਗਾਲੋ ਪਰ ਕਿਸੇ ਦੇ ਕੰਮ ਤੇ ਆ ਜੇ। ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਹਿ ਗਏ, ਸਾੜ ਲਿਆ ਸਰੀਰ, ਸਰੀਰ ਸਾੜ ਲਿਆ, ਪਰ ਵੇਖਣ ਵਾਲਿਆਂ ਦੇ ਹਿਰਦੇ ਠੰਡੇ ਠਾਰ ਹੋ ਗਏ। ਕਹਿੰਦੇ ਹੱਦ ਹੋ ਗਈ, ਸੱਚ ਲਈ ਯਾਰ ਤਵੀ ਤੇ ਵੀ ਬੈਠਾ ਜਾ ਸਕਦਾ, ਆਖੋ ਸਤਨਾਮ, ਸ੍ਰੀ ਵਾਹ, ਹੋ ਗਿਆ ਨਾ ਫਾਇਦਾ। ਬਿਨਾਂ ਗੱਲ ਤੂੰ ਸੁਸਾਈਡ ਕਰ ਲੈ, ਨਹਿਰ ਚ ਛਾਲ ਮਾਰ ਜਾ, ਗਲ ਚ ਰੱਸਾ ਪਾ ਲੈ, ਟ੍ਰੇਨ ਥੱਲੇ ਆ ਜਾ, ਬਿਨਾਂ ਗੱਲ ਤੋਂ ਕਿਉਂ ਮਰਦਾ ਭਾਈ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੀ ਗੱਲ ਆਪਾਂ ਗੱਲ ਕਰਦੇ ਸੀ, ਬਈ ਦਿੱਲੀ ਵਿੱਚ ਜਾ ਕੇ ਉਹ ਕਹਿੰਦੇ ਧੱਕੇ ਨਾਲ ਤਿਲਕ ਤੇ ਜਨੇਊ ਲਾਇਆ ਜਾ ਰਿਹਾ, ਤੇ ਗੁਰੂ ਸਾਹਿਬ ਕਹਿੰਦੇ ਧੱਕਾ ਨਾ ਕਰੋ ਭਾਈ। ਕਹਿੰਦੇ ਮਹਾਰਾਜ ਤੁਸੀਂ ਤਿਲਕ ਲਾਉਂਦੇ ਨਹੀਂ, ਜਨੇਊ ਪਾਉਂਦੇ ਨਹੀਂ, ਗੁਰੂ ਨਾਨਕ ਪਾਤਸ਼ਾਹ ਨੇ ਤਿਲਕ ਲਾਇਆ ਨਹੀਂ, ਜਨੇਊ ਪਾਇਆ ਨਹੀਂ। ਮਹਾਰਾਜ ਕਹਿੰਦੇ ਉਸ ਵੇਲੇ ਵੀ ਵਿਰੋਧ ਕੀਤਾ ਸੀ, ਨਾ ਅਸੀਂ ਜਨੇਊ ਪਾਉਣ ਦੇ ਹੱਕ 'ਚ ਤੇ ਨਾ ਲਾਉਣ ਦੇ, ਅਸੀਂ ਜਨੇਊ ਪਾਉਂਦੇ ਵੀ ਨਹੀਂ, ਵਿਰੋਧ ਧੱਕੇ ਦਾ ਹੈ, ਗੁਰੂ ਨਾਨਕ ਨੇ ਨਹੀਂ ਪਾਇਆ ਕਿਉਂਕਿ ਧੱਕੇ ਨਾਲ ਪਾਉਂਦੇ ਸੀ, ਕਹਿੰਦੇ ਪਾਉਣਾ ਨਹੀਂ। ਅੱਜ ਤੁਸੀਂ ਧੱਕੇ ਨਾਲ ਕਹਿੰਦੇ ਹੋ ਲਾਉਣਾ ਹੈ, ਅਸੀਂ ਲਾਉਣ ਨਹੀਂ ਦੇਣਾ, ਸਾਡਾ ਵਿਰੋਧ ਧੱਕੇ ਨਾਲ ਹੈ, ਧੱਕਾ ਨਾ ਕਰੋ, ਅਗਲੇ ਦੀ ਮਰਜ਼ੀ ਹੈ, ਆਜ਼ਾਦੀ ਰੱਬ ਦਿੰਦਾ ਭਾਈ, ਫਰੀਡਮ ਹੋਣੀ ਚਾਹੀਦੀ ਹੈ, ਹਰ ਬੰਦਾ ਆਜ਼ਾਦ ਹੈ ਇੱਥੇ। ਤੁਸੀਂ ਧੱਕੇ ਨਾਲ ਕਿਸੇ ਦੀ ਧੌਣ ਤੇ ਤਲਵਾਰ ਰੱਖ ਕੇ ਧਰਮ ਆਪਣਾ ਮਨਾ ਨਹੀਂ ਸਕਦੇ ਵੀ ਐਂ ਕਰ, ਅਗਲਾ ਆਜ਼ਾਦ ਹੈ, ਅਗਲੇ ਨੂੰ ਆਪਣੀ ਗੱਲ ਸਮਝਣ ਦਾ, ਸੋਚਣ ਦਾ, ਗੱਲ ਕਹਿਣ ਦਾ ਹੱਕ ਹੈ। ਧੱਕੇ ਦੇ ਵਿਰੁੱਧ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਨਾ, ਤੇ ਭਾਈ ਮਤੀ ਦਾਸ ਨਾਲ ਹੈ, ਭਾਈ ਸਤੀ ਦਾਸ, ਭਾਈ ਦਿਆਲਾ, ਤੇ ਭਾਈ ਮਤੀ ਦਾਸ ਨੂੰ ਪੁੱਛਿਆ ਤੇਰੀ ਅੰਤਮ ਇੱਛਾ ਕੀ ਹੈ, ਤੇ ਭਾਈ ਮਤੀ ਦਾਸ ਨੇ ਕਿਹਾ ਮੇਰੀ ਅੰਤਮ ਇੱਛਾ ਹੈ ਵੀ ਮੇਰਾ ਮੂੰਹ ਗੁਰੂ ਦੇ ਪਿੰਜਰੇ ਕੰਨੀ ਕਰ ਦੇ, ਜਦੋਂ ਮੇਰੀ ਜਿੰਦ ਨਿਕਲੇ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਹੋਵੇ, ਮੇਰਾ ਮੁੱਖ ਸਤਿਗੁਰ ਵੱਲ ਹੋਵੇ, ਕਹਿੰਦੇ ਗੁਰੂ ਸਾਹਿਬ ਵੱਲ ਐ ਮੂੰਹ ਕਰਤਾ ਮਤੀ ਦਾਸ ਦਾ। ਇਹਨੇ ਬੇਨਤੀ ਕੀਤੀ ਇਦਾਂ, ਕਹਿੰਦਾ ਸੱਚੇ ਪਾਤਸ਼ਾਹ ਜਿੱਥੇ ਗਏ ਆ ਪੁੱਛ ਕੇ ਗਏ ਆ, ਆਗਿਆ ਤੋਂ ਬਿਨਾਂ ਗਏ ਨਹੀਂ, ਅੱਜ ਤੇ ਮਰਨ ਦਾ ਕੰਮ ਆ ਗਿਆ। ਇਹ ਤੇ ਕਹਿੰਦੇ ਆਰੇ ਨਾਲ ਚੀਰਨਗੇ, ਕੋਈ ਉਪਦੇਸ਼ ਦੇ ਦਿਓ, ਭਾਵ ਕਿ ਇਦਾਂ ਦੀ ਭਾਵਨਾ ਬਣਦੀ ਹੈ। ਤੇ ਗੁਰੂ ਸਾਹਿਬ ਵੀ ਸੋਚਦੇ ਨੇ ਵੀ ਇਸ ਵੇਲੇ ਇਹ ਪੁੱਛਦਾ ਕੀ ਹੈ, ਇਹੋ ਜਿਹੇ ਟਾਈਮ ਤੇ ਕੀ ਪੁੱਛੂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੇ ਬੇਨਤੀ ਵੀ ਗੁਪਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਵਾਬ ਵੀ ਗੁਪਤ ਦਿੱਤਾ। ਸਮਝਣ ਵਾਲੇ ਸਮਝ ਗਏ, ਬਾਕੀਆਂ ਨੂੰ ਨਹੀਂ ਪਤਾ ਲੱਗਿਆ। ਇਹਨੇ ਕਿਹਾ ਕੋਈ ਜਾਂਦੀ ਵਾਰੀ ਉਪਦੇਸ਼ ਦੇ ਦਿਓ। ਗੁਰੂ ਤੇਗ ਬਹਾਦਰ ਸਾਹਿਬ ਨੇ ਕੇਸਾਂ ਚੋਂ ਕੰਘਾ ਕੱਢਿਆ, ਕੇਸਾਂ ਚੋਂ ਕੰਘਾ ਕੱਢ ਕੇ ਉਹਦੇ ਦੰਦਿਆਂ ਤੇ ਐ ਉਂਗਲ ਫੇਰੀ, ਦੰਦਿਆਂ ਤੇ ਉਂਗਲ ਫੇਰੀ, ਇਹਨੇ ਨਾਲ ਹੀ ਸਮਝਾ ਕੇ ਕੇਸਾਂ ਚ ਕੰਘਾ ਫੇਰ ਟਕਾ ਲਿਆ। ਇਹਨੇ ਨਾਲ ਹੀ ਮਤੀ ਦਾਸ ਸਮਝਿਆ ਕੀ ਸਮਝਿਆ, ਮਤੀ ਦਾਸਾ ਦੋ ਪੈਸੇ ਦੀ ਲੱਕੜੀ ਹੈ, ਦੋ ਪੈਸੇ ਦੀ ਪਰ ਮੇਰੇ ਸਿਰ ਵਿੱਚ ਬੈਠੀ ਹੈ। ਸਿਰ ਤੇ ਕਿਉਂ ਬੈਠੀ ਹੈ, ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ। ਤੇ ਅੱਜ ਆਪਣੇ ਆਪ ਵਿੱਚ ਆਰੀ ਫਰਵਾ ਲਏਗਾ, ਫਿਕਰ ਨਾ ਕਰ, ਆਉਣ ਵਾਲੀਆਂ ਪੀੜ੍ਹੀਆਂ ਨੇ ਤੈਨੂੰ ਸਿਰ ਤੇ ਵਾ ਲੈਣਾ। ਸਿਰ ਤੇ ਸਿਰ ਤੇ ਵਾ ਲੈਣਾ, ਵਾ ਹੀ ਲਿਆ। ਆਪਾਂ ਰੋਜ਼ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਖੋਪਰੀਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਆਰਿਆ ਨਾਲ। ਅੱਛਾ ਹੁਣ ਵੇਖੋ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ, ਕੌਣ ਆ ਗਿਆ ਅੱਖਾਂ ਸਾਹਮਣੇ ਬੋਲੋ ਜੀ ਭਾਈ, ਬੰਦ ਬੰਦ ਕਟਾਏ ਖੋਪਰੀਆਂ, ਕੌਣ ਆ ਗਿਆ ਅੱਖਾਂ ਸਾਹਮਣੇ ਭਾਈ ਤਾਰੂ ਸਿੰਘ, ਚਰਖੜੀਆਂ ਤੇ ਕੌਣ ਆ ਗਿਆ ਅੱਖਾਂ ਸਾਹਮਣੇ ਸ਼ਵੇਗ ਸਿੰਘ ਸ਼ਹਿਬਾਜ਼, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਕੌਣ ਆ ਗਿਆ ਅੱਖਾਂ ਸਾਹਮਣੇ ਭਾਈ ਮਤੀ ਦਾਸ ਆ ਗਏ ਅੱਖਾਂ ਸਾਹਮਣੇ। ਕਰੋੜਾਂ ਨੇ ਦਿਨ ਚ ਯਾਦ ਕਰਦੇ ਆਂ ਆਪਾਂ ਵੀ ਇਦਾਂ ਦਾ ਕੁਝ ਵੀ ਕੀਤਾ ਉਹਨਾਂ ਦਾ, ਤਨ ਆਰਿਆਂ ਨਾਲ ਚੜਾਏ, ਫਿਰ ਸਿਰ ਤੇ ਆਰਾ ਰੱਖਣ ਲੱਗੇ। ਪਹਿਲੀ ਇੱਛਾ ਕਹਿੰਦਾ ਗੁਰੂ ਦੇ ਪਿੰਜਰੇ ਕੰਨੀ ਮੂੰਹ ਕਰ ਦੋ, ਇੱਕ ਵਾਰੀ ਪੁੱਛਦੇ ਹੁੰਦੇ ਨੇ ਅੰਤਮ ਇੱਛਾ, ਪਰ ਕਹਿੰਦੇ ਦੁਬਾਰਾ ਫਿਰ ਪੁੱਛਿਆ, ਕਹਿੰਦੇ ਮਤੀ ਦਾਸ ਜੀ ਤੁਹਾਡੀ ਦੂਜੀ ਅੰਤਮ ਇੱਛਾ ਕੀ ਹੈ। ਉਹਨਾਂ ਨੂੰ ਤੇ ਹੁਣ ਪਤਾ ਹੀ ਹੈ, ਉਹ ਵੈਸੇ ਪੁੱਛਦੇ ਨੇ ਵੀ ਦੱਸ ਵੀ ਹੁਣ ਭਲਾ ਵੇਖਦੇ ਕੀ ਕਹਿੰਦਾ, ਵੇਖਦੇ ਹੁਣ ਕੀ ਬੋਲੂ। ਕਹਿੰਦੇ ਮੇਰੀ ਇੱਛਾ ਇਹ ਹੈ ਬਈ ਆਰੇ ਦੇ ਦੰਦੇ ਤਿੱਖੇ ਕਰ ਲਓ, ਮੈਂ ਆਪਣਾ ਮਨ ਤਿੱਖਾ ਕਰ ਲਈ। ਕਹਿੰਦੇ ਤੂੰ ਮਨ ਤਿੱਖਾ ਕਾਹਦੇ ਨਾਲ ਕਰੇਗਾ, ਕਹਿੰਦੇ ਬਾਣੀ ਪੜ ਕੇ। ਭਾਈ ਮਤੀ ਦਾਸ ਬਾਣੀ ਪੜ੍ਹਦੇ ਰਹੇ, ਉਹ ਦੰਦੇ ਤਿੱਖੇ ਕਰਦੇ ਰਹੇ, ਸਿਰ ਤੇ ਲੱਗੇ ਆਰਾ ਰੱਖਣ। ਕਹਿੰਦੇ ਤੇਰੀ ਅੰਤਮ ਇੱਕ ਹੋਰ ਦੱਸਦੇ ਚੱਲ ਤੀਜੀ ਅੰਤਮ ਇੱਛਾ, ਕਹਿੰਦੇ ਤੀਜੀ ਤੇ ਹੁੰਦੀ ਨਹੀਂ। ਕਹਿੰਦੇ ਵੇਖਦੇ ਆ ਬੜਾ ਸਵਾਦ ਜਿਹਾ ਆਉਂਦਾ ਇਹਦੀਆਂ ਗੱਲਾਂ 'ਚ ਵੀ ਹੁਣ ਕੀ ਬੋਲੂ। ਜਦੋਂ ਐਂ ਪੁੱਛਿਆ ਤੇ ਭਾਈ ਮਤੀ ਦਾਸ ਕਹਿੰਦੇ ਫਿਰ ਇਹ ਤੀਜੀ ਗੱਲ ਇਹ ਹੈ ਵੀ ਤੁਹਾਡੇ ਹੱਥ ਕੰਬਦੇ ਹੈ, ਮੈਨੂੰ ਇਹ ਲੱਗਦਾ ਵੀ ਤੁਸੀਂ ਚੀਰ ਟੇਢਾ ਮੇਢਾ ਕਰ ਦੇਣਾ, ਚੀਰ ਟੇਢਾ ਜਾਊ। ਕਹਿੰਦੇ ਕੀ ਇੱਛਾ ਹੈ, ਕਹਿੰਦੇ ਚੀਰ ਸਿੱਧਾ ਜਾਵੇ, ਐ ਜਾਵੇ ਸਿੱਧਾ। ਕਹਿੰਦੇ ਐ ਕਿਉਂ ਕਹਿੰਦਾ ਹੈ, ਮਤੀ ਦਾਸ ਕਹਿੰਦਾ ਹੱਥ ਤੁਹਾਡੇ ਕੰਬਦੇ ਐ, ਇਤਿਹਾਸ ਸਾਡਾ ਸਿੱਖਾਂ ਦਾ ਵਿਗੜ ਜੂ, ਲੋਕੀ ਕਹਿਣਗੇ ਮਤੀ ਦਾਸ ਆਰੇ ਥੱਲੇ ਹਿੱਲਦਾ ਹੋਊ, ਛਡਾਉਣ ਛਡਾਉਂਦਾ ਹੋਊ, ਤਾਂ ਇਹ ਚੀਰ ਡੇਢਾ ਗਿਆ, ਚੀਰ ਤੁਹਾਡੇ ਤੋਂ ਹੱਥ ਤੁਹਾਡੇ ਕੰਬਦੇ ਆ, ਇਤਿਹਾਸ ਸਾਡਾ ਵਿਗੜ ਜੂ, ਚੀਰ ਐ ਸਿੱਧਾ ਸਿੱਧਾ ਜਾਵੇ। ਪਤਾ ਲੱਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸੀ, ਗੁਰਬਾਣੀ ਪੜ੍ਹਦੇ ਸੀ ਅਸੀਂ, ਗਿਆਨ ਲੈਂਦੇ ਸੀ, ਅਕਲ ਲੈਂਦੇ ਸੀ, ਜਿੱਤੇ ਮੌਤ ਦਾ ਸਮਾਂ ਆਇਆ ਐ ਖੜੇ ਰਹੇ ਵੀ ਕਰ ਲਓ ਜੋ ਕਰਨਾ, ਚੀਰ ਦੋ। ਵੇਖ ਲਓ ਪਿਆਰਿਓ ਇੱਕ ਗੱਲ ਹੈ, ਇੱਥੋਂ ਆਈਡੀਆ ਲੱਗਦਾ ਵੀ ਪਰਮਾਤਮਾ ਸੁਰਤ ਵਿੱਚ ਆਇਆ ਹੋਣਾ। ਅਗਲਾ ਕਹਿੰਦਾ ਕਰਾਮਾਤ ਕੀ ਹੈ ਯਾਰ, ਕਰਾਮਾਤ ਆ ਕਰਾਮਾਤ ਨਹੀਂ ਤੇ ਹੋਰ ਕੀ ਹੈ, ਤੱਤੀ ਤਵੀ ਤੇ ਵੀ ਠੰਡੇ ਰਹਿਣਾ, ਆਰੇ ਥੱਲੇ ਵੀ ਖਿੜੇ ਰਹਿਣਾ, ਇਹ ਕਰਾਮਾਤ ਨਹੀਂ। ਪਰਮਾਤਮਾ ਬਾਹਰ ਨਹੀਂ ਆਉਂਦਾ ਜੀ, ਸੁਰਤ ਚ ਆਉਂਦਾ ਹੈ, ਅਕਲ ਦੇ ਰੂਪ ਵਿੱਚ ਆਉਂਦਾ ਹੈ, ਗਿਆਨ ਦੇ ਰੂਪ ਵਿੱਚ ਆਉਂਦਾ ਹੈ, ਸਮਝ ਦੇ ਰੂਪ ਵਿੱਚ ਆਉਂਦਾ ਹੈ, ਵਿਵੇਕ ਦੇ ਰੂਪ ਵਿੱਚ ਆਉਂਦਾ ਹੈ, ਜਿਹਨੂੰ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਨ। ਪਰਮਾਤਮਾ ਅਕਲ, ਇੰਨੀ ਅਕਲ, ਐਡਾ ਦਿਮਾਗ ਬਣ ਜਾਂਦਾ ਹੈ ਵੀ ਬੰਦਾ ਡਰਦਾ ਹੀ ਨਹੀਂ, ਪਰਵਾਹ ਹੀ ਨਹੀਂ ਕਰਦਾ। ਹੁਣ ਸਾਹਮਣੇ ਤੇ ਨਹੀਂ ਨਾ, ਹੁਣ ਇੱਥੇ ਵੇਖੋ, ਜੇ ਹੁਣ ਮੰਨ ਲਓ ਆਹ ਹਵਾ ਠੰਡੀ ਹੈ, ਜੇ ਇਦੂ ਵੀ ਠੰਡੀ ਹੋ ਜੇ ਹਵਾ, ਤੇ ਆਪਾਂ ਜਿਹੜੇ ਆਪਾਂ ਸਿੱਧਾ ਜਿਹਾ ਹਿਸਾਬ ਲਾ ਹੀ ਲੈਂਦੇ ਹਾਂ ਵੀ ਹਵਾ ਜਰ ਬਾਹਲੀ ਠੰਡੀ ਠੰਡੀ ਆਉਣ ਲੱਗ ਗਈ, ਇਹਦਾ ਮਤਲਬ ਇਹ ਹੈ ਵੀ ਨੇੜੇ ਤੇੜੇ ਕਿਤੇ ਮੀਂਹ ਪੈਂਦਾ। ਆਪਣੇ ਕੋਲੇ ਤੇ ਮੀਂਹ ਪੈ ਨਹੀਂ ਰਿਹਾ, ਪਰ ਆਪਾਂ ਆਈਡੀਆ ਤੇ ਲਾ ਹੀ ਲੈਂਦੇ ਹਾਂ ਵੀ ਇਹਦਾ ਮਤਲਬ ਨੇੜੇ ਤੇੜੇ ਕਿਤੇ ਮੀਂਹ ਪੈਂਦਾ। ਜਦੋਂ ਇਦਾਂ ਦਾ ਇਤਿਹਾਸ ਵੇਖਦੇ ਹਾਂ ਫਿਰ ਇਹ ਲੱਗਦਾ ਵੀ ਇਹ ਤੇ ਨਹੀਂ ਪਤਾ ਰੱਬ ਹੈ ਕਿੱਦਾਂ ਦਾ, ਜਿੱਦਾਂ ਬਾਹਰ ਦੀ ਗੱਲ ਹੈ, ਪਰ ਇਹ ਜ਼ਰੂਰ ਪਤਾ ਲੱਗਦਾ ਵੀ ਉਹਨਾਂ ਦੇ ਅੰਦਰ ਆ ਗਿਆ ਸੀ, ਤਾਂ ਹੀ ਏਡੀਆਂ ਏਡੀਆਂ ਗੱਲਾਂ ਕਹਿਤੀਆਂ। ਆਖੋ ਸਤਨਾਮ ਵਾਹਿਗੁਰੂ। ਆਈਡੀਆ ਤੇ ਲੱਗਦਾ ਹੀ ਹੈ ਵੀ ਜੇ ਹਵਾ ਠੰਡੀ ਹੋ ਗਈ ਇਹਦਾ ਮਤਲਬ ਕਿਤੇ ਨਾ ਕਿਤੇ ਤੇ ਗੱਲ ਹੈ। ਜਿਹੜਾ ਬੰਦਾ ਨਾ ਪਿਆਰਿਓ ਇੰਨਾ ਸਟਰੋਂਗ ਹੋ ਗਿਆ ਅੰਦਰੋਂ, ਇਹਦਾ ਮਤਲਬ ਉਹ ਉਸ ਸੁਰਤ ਵਿੱਚ ਆਇਆ ਹੋਇਆ। ਕਿਸ ਰੂਪ ਵਿੱਚ? ਗਿਆਨ ਦੇ ਰੂਪ ਵਿੱਚ, ਸਮਝ ਦੇ ਰੂਪ ਵਿੱਚ, ਅਕਲ ਦੇ ਰੂਪ ਵਿੱਚ। ਪਰਮਾਤਮਾ ਤੁਹਾਡੀ ਸਾਡੀ ਸੁਰਤ ਦੇ ਵਿੱਚ ਆਉਣਾ ਹੈ, ਤਾਂ ਕਰਕੇ ਮੰਗਣਾ ਕੀ ਹੈ? ਅਕਲ। ਇਹ ਨਹੀਂ ਮੰਗਣਾ ਵੀ ਜਲਾਦ ਅੰਨੇ ਹੋ ਜਾਣ ਜਦੋਂ ਮੇਰੇ ਨੇੜੇ ਆਉਣ, ਤਵੀ ਠੰਡੀ ਠਾਰ ਹੋ ਜੇ ਜਦੋਂ ਮੈਂ ਬੈਠਾਂ, ਦੇਗ ਠੰਡੀ ਹੋ ਜੇ, ਇਹ ਨਹੀਂ ਮੰਗਣਾ। ਇਹ ਮੰਗਣਾ ਹੈ ਮੈਨੂੰ ਹੀ ਅਕਲ ਇੰਨੀ ਦੇ ਦੇ ਵੀ ਜਿੰਨੀਆਂ ਮਰਜ਼ੀ ਜਾਤੀਆਂ ਹੋਈ ਜਾਣ ਚੱਲ ਜਾ, ਉਹ ਤਾਕਤ ਦੇ ਮੈਨੂੰ, ਅੰਦਰੋਂ ਸਟਰੋਂਗ ਕਰ ਦੇ ਮੈਨੂੰ, ਮੁਸ਼ਕਲਾਂ ਜਿੰਨੀਆਂ ਮਰਜ਼ੀ ਆ ਜਾਣ ਮੇਰੀ ਜ਼ਿੰਦਗੀ ਵਿੱਚ, ਮੈਂ ਉਹਨਾਂ ਨੂੰ ਝੱਲ ਸਕਾਂ, ਇਹ ਤਾਕਤ ਦੇ ਦੇ ਮੇਰਿਆ ਰੱਬਾ। ਤੇ ਇਹ ਤਾਕਤ ਕਿਵੇਂ ਮਿਲਦੀ ਹੈ? ਜਦੋਂ ਅਕਲ ਲੈਂਦੇ ਆ, ਗਿਆਨ ਲੈਂਦੇ ਆ, ਸਮਝ ਲੈਂਦੇ ਆ। ਤਾਂ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਿਵੇਕਾ। ਵੇਖਿਓ ਪਿਆਰਿਓ, ਬੜੀ ਦੁਨੀਆ ਬੜਾ ਕੁਝ ਕਰਦੀ ਹੈ, ਕਹਿੰਦੇ ਆ ਵੇਖੋ, ਕੋਈ ਨੰਗਾ ਤੁਰਿਆ ਫਿਰਦਾ, ਕੋਈ ਜੰਗਲਾਂ ਚ ਤੁਰਿਆ ਫਿਰਦਾ, ਇਹਨਾਂ ਤਰੀਕਿਆਂ ਨਾਲ ਰੱਬ ਨਹੀਂ ਮਿਲਿਆ। ਹੁਣ ਫਿਰ ਸੁਣਿਓ ਜੋ ਦੀਜੈ ਬੁੱਧ ਬਿਵੇਕਾ ਅਗਲੀ ਪੰਕਤੀ ਗਾਏ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਕਹਿੰਦੇ ਤੀਰਥਾਂ ਦੇ ਕੰਢੇ ਜਾ ਵਸੇ, ਸਾਰੀ ਧਰਤੀ ਦਾ ਭ੍ਰਮਣ ਕਰਦੇ ਰਹੇ। ਕਈ ਬੰਦੇ ਵੇਖੇ ਨਾ ਤੁਸੀਂ, ਤੁਰੇ ਹੀ ਫਿਰਦੇ ਆ ਸਾਰੀ ਜ਼ਿੰਦਗੀ, ਅਖੇ ਕੀ ਕਰਦੇ ਆ ਜੀ, ਇਹ ਸਾਰੀ ਦੁਨੀਆ ਦਾ ਭਰਮਣ ਕਰਦੇ ਆ। ਕਹਿੰਦੇ ਇਹ ਕੁਝ ਕਰਕੇ ਵੀ ਮਨ ਦੀ ਦੁਬਦਾ ਜਿਹੜੀ ਹੈ ਨਾ ਖਤਮ ਨਹੀਂ ਹੁੰਦੀ। ਲੈਣੀ ਅਕਲ ਸੀ, ਇਹ ਤੁਰਿਆ ਹੀ ਫਿਰਦਾ, ਤੁਰ ਫਿਰ ਕੇ ਕੁਝ ਨਹੀਂ ਹੋਣਾ, ਸਾਰੀ ਧਰਤੀ ਤੇ ਚੱਕਰ ਲਾ ਲੈ, ਭਾਵੇਂ ਗੇੜਾ ਕੱਢ ਲੈ, ਤੀਰਥਾਂ ਤੇ ਜਾ ਕੇ ਆਸਣ ਲਾ ਲੈ, ਡੇਰੇ ਲਾ ਲੈ, ਪੱਕੇ ਕੁਛ ਨਹੀਂ ਹੋਣਾ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ ਕਬੀਰ। ਇਹਦੇ ਨਾਲ ਕੁਛ ਨਹੀਂ ਹੋਣਾ। ਹਾਂਜੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਇਹ ਬਿਦ, ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਇਸ ਵਿਧੀ ਨਾਲ ਵੀ ਨਹੀਂ ਉਤਰਦੀ। ਕਿਹੜੀ ਵਿਧੀ? ਸੁਣਿਓ ਬਈ, ਕਾਂਸ਼ੀ ਦੇ ਵਿੱਚ ਪੁਜਾਰੀਆਂ ਨੇ ਇੱਕ ਆਰਾ ਲਾਇਆ ਸੀ ਕਾਂਸ਼ੀ 'ਚ, ਤੇ ਆਰਾ ਲਾ ਕੇ ਪਤਾ ਕੀ ਕਹਿੰਦੇ? ਵੇਖੋ ਪੁਜਾਰੀ ਕਿੱਦਾਂ ਦੇ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਦੇ ਐ, ਭੋਲੇ ਲੋਕਾਂ ਨੂੰ ਗੁੰਮਰਾਹ ਕਰਦੇ ਐ। ਉਹ ਕਹਿੰਦੇ ਸੀ ਸਾਰਾ ਕੁਝ ਦਾਨ ਕਰਕੇ ਆ ਸ਼ਿਵਜੀ ਦੇ ਆਰੇ ਨਾਲ ਜਿਹੜਾ ਆਪਣੇ ਆਪ ਨੂੰ ਚੁਰਾ ਲੂ, ਸਿੱਧਾ ਹੀ ਕਹਿੰਦੇ ਸੀ ਸੱਚਖੰਡ ਜਾਊ, ਸਵਰਗਾਂ 'ਚ ਜਾਊ ਸਿੱਧਾ ਹੀ। ਸਾਰਾ ਕੁਝ ਕਰੋ ਦਾਨ, ਸ਼ਿਵਜੀ ਦੇ ਮੰਦਿਰ 'ਚ ਆ ਕੇ ਆਰੇ ਨਾਲ ਆਪਣੇ ਆਪ ਨੂੰ ਚੁਰਾ ਲਓ, ਸਿੱਧਾ ਹੀ ਜਾਓਗੇ ਸਵਰਗਾਂ 'ਚ। ਤੇ ਭੋਲੀ ਏਡੀ ਸੀ ਦੁਨੀਆ, ਲੋਕੀ ਸਾਰਾ ਕੁਝ ਪਹਿਲਾਂ ਦਾਨ ਕਰ ਦਿੰਦੇ, ਫਿਰ ਆਪਣੇ ਆਪ ਨੂੰ ਆਰੇ ਥੱਲੇ ਕਰ ਦਿਆ ਕਰ, ਚੀਰ ਦਿੰਦੇ ਸੀ ਜੀ, ਕਹਿੰਦੇ ਬੰਦਾ ਗਿਆਸ ਵਰਗਾ ਨੂੰ ਆਹ ਕੰਮ ਵੀ ਹੁੰਦਾ ਸੀ ਦੇਖੋ ਧਰਮ ਦੇ ਨਾਂ ਤੇ ਐਡੀ ਠੱਗੀ ਵੀ ਜਦੋਂ ਬੰਦਾ ਪਹਿਲਾਂ ਸਾਰਾ ਕੁਝ ਦਾਨ ਕਰ ਦਿੰਦਾ ਸੀ ਤੇ ਮੁੜ ਕੇ ਬੰਦਾ ਮਰੀ ਗਿਆ ਮੁੜ ਕੇ ਰੌਲਾ ਕਿਹਨੇ ਪਾਉਣਾ ਆਖੋ ਸਤਨਾਮ ਵੀ ਬੰਦਾ ਦਾਨ ਵੀ ਕਰੇ ਤੇ ਮਰ ਵੀ ਜਾਵੇ ਸਾਰਾ ਕੁਝ ਦਾਨ ਕਰਕੇ ਮਰ ਤੇ ਪੁਜਾਰੀਆਂ ਦੇ ਮਗਰ ਲੱਗੇ ਲੋਕ ਆਪਾਂ ਤੇ ਕਹਿੰਦੇ ਆ ਵੀ ਸਾਡੇ ਤੋਂ ਜਦੋਂ ਅਗਲਾ ਕਹਿੰਦਾ ਵੀ ਆਹ ਲਿਓ ਆਪਾਂ ਲਿਆ ਕੇ ਦਿੰਨੇ ਆ ਪੁਜਾਰੀਆਂ ਨੂੰ ਲੋਕੀ ਇਹੋ ਜਿਹੇ ਵੀ ਭੋਲੇ ਸੀ ਕਿ ਮਰ ਵੀ ਜਾਂਦੇ ਸੀ ਆ ਕਈ ਬੰਦੇ ਬਾਬਿਆਂ ਨੂੰ ਜ਼ਮੀਨਾਂ ਦਾਨ ਨਹੀਂ ਕਰ ਦਿੰਦੇ ਮੁੜ ਕੇ ਚੀਕਾਂ ਮਾਰਦੇ ਫਿਰ ਕੇ ਹਾਏ ਸਾਡੀ ਜ਼ਮੀਨ ਤੇ ਧੱਕੇ ਨਾਲ ਹੀ ਲਿਖਵਾ ਲਈ ਇਹ ਤੇ ਐਂ ਕਰ ਲਈ ਭੋਲੇ ਲੋਕ ਨੇ ਇਦਾਂ ਦੇ ਹੈ ਕਰ ਦਿੰਦੇ ਨੇ ਬੜੇ ਇਲਾਕਿਆਂ 'ਚ ਤੁਹਾਨੂੰ ਬੰਦੇ ਮਿਲ ਜਾਣਗੇ ਜਿਨ੍ਹਾਂ ਨੇ ਜ਼ਮੀਨਾਂ ਦਾਨ ਕੀਤੀਆਂ ਬਾਬਾ ਜੀ ਨੂੰ 2 ਕਿੱਲੇ ਦਿੱਤੀ ਸੀ 10 ਕਿੱਲੇ ਧੱਕੇ ਨਾਲ ਹੀ ਬਗਲ ਲਈ ਇਹਨੇ ਇਦਾਂ ਕਰਦੇ ਨੇ ਲੋਕ ਇਹ ਧੱਕਾ ਚੱਲਦਾ ਹੈ ਉਹ ਜਿਹੜੇ ਬੰਦੇ ਪੂਜਾ ਦੇ ਨਾਂ ਤੇ ਭੋਲਾ ਭਾਲੇ ਭੋਲੇ ਭਾਲੇ ਬੰਦੇ ਇਦਾਂ ਕਰਦੇ ਆ ਵੀ ਚੱਲ ਯਾਰ 4 ਕਿੱਲੇ ਜ਼ਮੀਨ 10 ਕਿੱਲੇ ਜ਼ਮੀਨ ਹੈ 2 ਕਿੱਲੇ ਦੇ ਦਿੰਨੇ 8 ਕਿੱਲੇ ਹੀ ਸਹੀ ਕੋਈ ਨਹੀਂ ਇਦਾਂ ਕਰਦੇ ਆ ਬੜੇ ਲੋਕ ਤੇ ਉਹੀ ਬੰਦੇ ਫਿਰ ਜਦੋਂ ਗਲਤ ਨਿਕਲਦੇ ਆ ਫਿਰ ਪਛਤਾਉਂਦੇ ਆ ਵੀ ਯਾਰੇ ਬੰਦਾ ਕਿੱਦਾਂ ਦਾ ਨਿਕਲਿਆ ਅਸੀਂ ਤੇ ਇੱਥੇ ਵਿਸ਼ਵਾਸ ਕੀਤਾ ਸੀ ਅਸੀਂ ਤੇ ਆਪਣੀ ਜ਼ਮੀਨ ਇਹਦੇ ਨਾਂ ਕਰਾਤੀ ਸੀ ਸੋ ਇਸ ਕਰਕੇ ਇਦਾਂ ਦੇ ਭੋਲੇ ਲੋਕ ਵੀ ਸੀ ਜਿਹੜੇ ਆਪਣੇ ਆਪ ਨੂੰ ਚਰਾ ਵੀ ਲੈਂਦੇ ਸੀ ਪਰ ਕਹਿੰਦੇ ਇਹ ਕੁਝ ਕਰਾ ਕੇ ਵੀ ਬੰਦੇ ਦਾ ਭਲਾ ਨਹੀਂ ਹੁੰਦਾ ਗੁਰੂ ਅਰਜਨ ਦੇਵ ਕਹਿੰਦੇ ਮੈਂ ਤੇ ਅਕਲ ਮੰਗਦਾ ਮੈਂ ਤੇ ਕਹਿੰਦਾ ਦਿਮਾਗ ਕੰਮ ਕਰੇ ਮਾੜੀ ਤੇ ਚੰਗੀ ਚੀਜ਼ ਨੂੰ ਪਰਖਣ ਵਾਲਾ ਦਿਮਾਗ ਦੇ ਰੱਬਾ ਮੈਨੂੰ ਅਕਲ ਦੇ ਮੈਂ ਨਹੀਂ ਕਹਿੰਦਾ ਵੀ ਆਰਿਆਂ ਨਾਲ ਇਹ ਤੇ ਪੁੱਠੇ ਕੰਮ ਨੇ ਸਾਰੇ ਇਹਨਾਂ ਗੱਲਾਂ ਨਾਲ ਰੱਬ ਮਿਲ ਜੂ ਮੈਂ ਤੇ ਅਕਲ ਮੰਗਦਾ ਅਕਲ ਦੁਨੀਆ ਆਪਣੇ ਆਪ ਨੂੰ ਆਰੇ ਨਾਲ ਚਰਵਾਈ ਜਾਂਦੀ ਹੈ ਲੈ ਧਰਮ ਦੇ ਨਾਂ ਤੇ ਕਿੱਡਾ ਪਖੰਡ ਹੁੰਦਾ ਹੈ ਸੁਣੋ ਅੱਗੇ ਕਨ ਤੋ ਕਾਮਨੀ ਹੈ ਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ ਲੋਕੀ ਨਾ ਸੋਨਾ ਦਾਨ ਕਰਦੇ ਕਾਮਨੀ ਘਰ ਵਾਲੀ ਵੀ ਦਾਨ ਕਰਦੇ ਸੁਣਿਓ ਇਹ ਤੇ ਆਪਾਂ ਬਚੇ ਹੋਏ ਆ ਗੁਰੂ ਨੇ ਕਿਰਪਾ ਕੀਤੀ ਹੈ ਨਹੀਂ ਤੇ ਪੁਜਾਰੀਆਂ ਦਾ ਇਦਾਂ ਦਾ ਸਿਸਟਮ ਸੀ ਕਈ ਜਗ੍ਹਾ ਇਦਾਂ ਦੀਆਂ ਸੀ ਜਿੱਥੇ ਕਹਿੰਦੀ ਸੀ ਕਹਿੰਦੇ ਸੀ ਵੀ ਘਰ ਵਾਲੀ ਜਿਹੜੀ ਹੈ ਤੇਰੀ ਦਾਨ ਕਰਦੇ ਘਰ ਵਾਲੀ ਪਹਿਲਾਂ ਮੰਦਿਰ ਵਿੱਚ ਰਹਿ ਕੇ ਆਊ ਫਿਰ ਤੇਰੇ ਘਰ ਆਊ ਵਿਆਹ ਤੋਂ ਬਾਅਦ ਸਿੱਧੀ ਮੰਦਿਰ 'ਚ ਜਾਊ ਫਿਰ ਤੇਰੇ ਘਰ ਆਊ ਇਦਾਂ ਦਾ ਕੁਝ ਵੀ ਲੋਕ ਕਰਦੇ ਸੀ ਸੋਨਾ ਦਾਨ ਕੀਤਾ ਕਹਿੰਦੇ ਘਰ ਵਾਲੀਆਂ ਲੋਕਾਂ ਨੇ ਦਾਨ ਕਰਤੀਆਂ ਔਰਤਾਂ ਦਾਨ ਕਰਤੀਆਂ ਘੋੜੇ ਦਾਨ ਕੀਤੇ ਹੈਵਰ ਗਹਿਵਰ ਹਾਥੀ ਦਾਨ ਕੀਤੇ ਬਹੁਤ ਦਾਨ ਦਾ ਤਾਰਾ ਬੜਾ ਕੁਝ ਲੋਕਾਂ ਨੇ ਦਾਨ ਕਰ ਕਰਕੇ ਵੇਖਿਆ ਪਰ ਅੱਗੇ ਸੁਣੋ ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ ਕਹਿੰਦੇ ਅੰਨ ਦਾਨ ਕੀਤਾ ਬਸਤਰ ਦਾਨ ਕੀਤੇ ਪਰ ਕਰਨਾ ਕੀ ਸੀ ਜੀ ਲੈਣੀ ਸੀ ਅਕਲ ਐਂ ਸੋਚੀ ਜਾਂਦੇ ਨੇ ਵੀ ਕੱਪੜੇ ਦੇ ਤੇ ਬਸ ਦਾਨ ਕਰਤਾ ਬਸ ਅੰਨ ਦਾਨ ਕਰਤਾ ਬਸਤਰ ਦਾਨ ਕਰਤੇ ਇਹਨਾਂ ਨਾਲ ਨਹੀਂ ਲੈਣੀ ਤੇ ਅਕਲ ਸੀ ਸਮਝ ਲੈਣੀ ਤੇਰਾ ਭਲਾ ਸਮਝਨੇ ਕਰਨਾ ਫਿਰ ਗੱਲ ਬਣਦੀ ਸੀ ਆਪਾਂ ਵੀ ਇਦਾਂ ਹੀ ਕਰਦੇ ਰਹੇ ਸਾਰੀ ਜ਼ਿੰਦਗੀ ਅਕਲ ਤੇ ਲਈ ਨਹੀਂ ਇਹਨੂੰ ਧਰਮ ਸਮਝਦੇ ਆ ਵੀ ਧਰਮ ਦਾ ਕੰਮ ਹੋ ਗਿਆ ਜੀ ਹਾਂਜੀ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾ ਰਤ ਰਹਿਤਾ ਛੇ ਤਰ੍ਹਾਂ ਦੇ ਕਰਮ ਕਰਦੇ ਐ ਖਟ ਕਰਮ ਜਿਹੜੇ ਨੇ ਦਾਨ ਕਰਨਾ ਦਾਨ ਕਰਾਉਣ ਦਾਨ ਦੇਣਾ ਦਾਨ ਲੈਣਾ ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ ਜਗ ਕਰਨਾ ਜਗ ਕਰਾਉਣਾ ਇਹ ਖਟ ਕਰਮ ਕਹਿੰਦੇ ਐ ਇਹਨਾਂ ਨੂੰ ਪੂਜਾ ਕਰਨੀ ਲੰਮੇ ਪੈ ਪੈ ਕੇ ਮੱਥੇ ਟੇਕਣੇ ਡੰਡੌਤ ਕਰਨੀ ਸਾਰਾ ਕੁਝ ਕਹਿੰਦੇ ਦੁਨੀਆ ਨੂੰ ਕਰਦੇ ਵੇਖਦੇ ਆ ਪਰ ਇਹਦਾ ਕੋਈ ਫਾਇਦਾ ਨਹੀਂ ਅਕਲ ਲੈਣੀ ਵੱਡੀ ਚੀਜ਼ ਹੈ ਗਿਆਨ ਲੈਣਾ ਸਮਝ ਲੈਣੀ ਦਿਮਾਗ ਖੋਲਣਾ ਹਾਂਜੀ ਹਾਂ ਹਾਂ ਕਰਤ ਬੰਧਨ ਮਹਿ ਭਰਿਆ ਨਹਿ ਮਿਲੀਏ ਇਹ ਜੁਗਤਾ ਬਸ ਇਸ ਵਿਧੀ ਨਾਲ ਵੀ ਨਹੀਂ ਮਿਲਦਾ ਰੱਬ ਇਹਨਾਂ ਤਰੀਕਿਆਂ ਨਾਲ ਵੀ ਨਹੀਂ ਮਿਲਦਾ ਜੋ ਮਰਜ਼ੀ ਕਰ ਲਈਏ ਪੰਡਤਾਂ ਵਾਲੇ ਸਾਰੇ ਜਿਹੜੇ ਆ ਕਰਦੇ ਆ ਖੱਟ ਕਰਮ ਕਰਦੇ ਲੰਮੇ ਪੈ ਕੇ ਮੱਥੇ ਟੇਕਣੇ ਸਭ ਕੁਝ ਕਰਕੇ ਕਹਿੰਦੇ ਇਹਨਾਂ ਜੁਗਤਾਂ ਨਾਲ ਇਹਨਾਂ ਤਰੀਕਿਆਂ ਨਾਲ ਵੀ ਰੱਬ ਨਹੀਂ ਮਿਲਦਾ ਅੱਗੇ ਸੁਣ ਲਿਓ ਹੁਣ ਸ਼ਬਦ ਥੋੜਾ ਜਿਹਾ ਰਹਿ ਗਿਆ ਆ ਸ਼ਬਦ ਆਪਾਂ ਪੂਰਾ ਕਰ ਲਈਏ ਧਿਆਨ ਨਾਲ ਸੁਣਿਓ ਅਕਲ ਲੈਣੀ ਹੈ ਆ ਸਾਰਾ ਕੁਝ ਫੋਕਟ ਕਰਮ ਹੈ ਇਹ ਬੇਅਰਥ ਹੈ ਐਦਾਂ ਦਾ ਕੁਝ ਦੁਨੀਆ ਬਹੁਤ ਕਰਦੀ ਹੈ, ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ। ਸਭ ਤੋਂ ਜ਼ਰੂਰੀ ਹੈ ਅਕਲ ਲੈਣੀ, ਅੱਖਾਂ ਖੋਲ੍ਹ ਕੇ ਜਿਉਣਾ, ਆਹ ਦਿਮਾਗ ਖੋਲ੍ਹਣਾ, ਇਹਦੀ ਲੋੜ ਹੈ। ਇਹ ਗੁਰੂ ਅਰਜਨ ਸਾਹਿਬ ਕਹਿੰਦੇ, ਵੇਖਿਓ ਕਹਿੰਦੇ ਆਹ ਕੁਝ ਵੀ ਕੀਤਾ ਅੱਗੇ ਸੁਣੋ। ਜੋਗ ਸਿੱਧ ਆਸਣ 84 ਇਹ ਵੀ ਕਰ ਰਹਿਆ। ਜੋਗੀਆਂ ਵਾਲੇ 84 ਆਸਣ ਸਾਰੇ ਹੀ ਲਾ ਕੇ ਵੇਖ ਲੈ, ਜੋਗੀਆਂ ਵਾਲੇ 84 ਆਸਣ ਨੇ ਜੋਗੀਆਂ 'ਚ। ਕਹਿੰਦੇ ਸਾਰੀਆਂ ਸਮਾਧੀਆਂ ਜੁਗਤੀਆਂ ਸਾਰੀਆਂ ਹੀ ਲਾ ਲਾ ਕੇ ਵੇਖਦੀਆਂ, ਕੁਛ ਨਹੀਂ ਮਿਲਿਆ। ਅੱਗੇ ਵੱਡੀ ਆਜ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨੰਗਹਿਆ। ਕਹਿੰਦੇ ਜੋਗੀਆਂ ਵਾਲੇ ਕੰਮ ਕਰ ਕਰਕੇ ਉਮਰ ਵੀ ਭਾਵੇਂ ਲੰਮੀ ਕਰ ਲਈ, ਪਰ ਪਰਮਾਤਮਾ ਨਾਲ ਪਿਆਰ ਨਹੀਂ ਪਿਆ, ਹਰ ਸਿਉ ਸੰਗ ਨਾ ਗਹਿਆ, ਰੱਬ ਨਾਲ ਪਿਆਰ ਨਹੀਂ ਪਿਆ, ਉਮਰਾਂ ਵੀ ਲੰਮੀਆਂ ਜੋਗੀਆਂ ਵਾਂਗੂ ਕਰ ਲਈਆਂ, ਸਾਰੇ ਢੰਗ ਤਰੀਕੇ ਵਰਤ ਕੇ ਵੇਖ ਲਏ, ਕੱਖ ਨਹੀਂ ਮਿਲਿਆ, ਕੱਖ ਨਹੀਂ ਬਣਿਆ। ਸੁਣੋ ਅੱਗੇ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਕਹਿੰਦੇ ਰਾਜੇ ਬਣ ਕੇ ਵੀ ਵੇਖ ਲਿਆ, ਐਂ ਡੰਕਾ ਚੱਲਦਾ ਸੀ ਜਦੋਂ ਐਂ ਕਹਿਣ ਆਹ ਕਰਦੇ ਉਹ ਹੋ ਜਾਂਦਾ ਸੀ, ਐਂ ਕਰਦੇ ਉਹ ਹੋ ਜਾਂਦਾ ਸੀ। ਕਹਿੰਦੇ ਸਾਰਾ ਕੁਝ ਕਰਕੇ ਵੇਖ ਲਿਆ, ਪੂਰਾ ਹੁਕਮ ਚਲਾ ਕੇ ਰਾਜੇ ਬਣ ਕੇ, ਕੱਖ ਨਹੀਂ ਮਿਲਿਆ, ਸੋਹਣੇ ਆਸਣ ਸੀ, ਸੋਹਣੀਆਂ ਸੇਜਾਂ ਸੀ। ਅਗਲੀ ਪੰਕਤੀ ਸੀ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਨਰਕੀ ਨਰਕ ਹੈ। ਕਹਿੰਦੇ ਸਾਰਾ ਕੁਝ ਕਰਕੇ ਵੇਖ ਲਿਆ, ਹੁਣ ਲਾਸਟ ਪੰਕਤੀ ਸੁਣਿਓ, ਇਹ ਲਾਸਟ ਹੈ ਸ਼ਬਦ ਵਿੱਚ। ਗੁਰੂ ਅਰਜਨ ਸਾਹਿਬ ਕਹਿੰਦੇ ਸਾਰਿਆਂ ਨਾਲੋਂ ਵਧੀਆ ਕੰਮ ਕਿਹੜਾ, ਸਭ ਤੋਂ ਵਧੀਆ ਸਿਰੇ ਦਾ ਕਰਮ ਕਿਹੜਾ ਭਲਾ, ਸਿਰੇ ਦਾ ਪਿਆਰੇ ਨਾਲ ਵੀ ਚਰਾਣ ਵਾਲਾ ਵੇਖ ਲਿਆ, 84 ਲੱਖ 84 ਆਸਣ ਵਾਲੇ ਵੀ ਵੇਖ ਲਏ, ਪੂਜਾ ਅਰਚਾ ਡੰਡੌਤ ਲੰਮੇ ਪੈ ਪੈ ਕੇ ਮੱਥੇ ਟੇਕਣ ਵਾਲੇ ਵੀ ਵੇਖ ਲਏ, ਦਾਨ ਵਾਲੇ ਵੀ ਵੇਖ ਲਏ, ਪਾਠ ਪੜ੍ਹਨ ਵਾਲੇ ਵੇਖ ਲਏ, ਪਰ ਸਭ ਤੋਂ ਵਧੀਆ ਕੰਮ ਭਲਾ ਕਿਹੜਾ ਭਲਾ, ਆ ਵੇਖੋ ਸਿਰੇ ਦਾ ਕਰਮ ਸੁਣੋ ਕਿਹਦਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਸਿਰੇ ਦਾ ਕਰਮ ਕਿਹੜਾ ਹੈ, ਹਰ ਕੀਰਤ ਰੱਬ ਦੀ ਸੱਚ ਦੀ ਵਿਚਾਰ ਹੋਵੇ, ਹਰ ਕੀਰਤ ਸਾਧ ਸੰਗਤ। ਐਦਾਂ ਬਹਿ ਕੇ ਨਾ, ਇਹ ਨਹੀਂ ਵੀ ਐਦਾਂ ਬਹਿ ਕੇ ਦੀਵਾਨ ਲੱਗਿਆ ਹੋਵੇ, ਬਸ ਜਦੋਂ 5-7 ਬੰਦੇ ਬਹਿ ਜਾਓ, 2 ਬਹਿ ਜਾਓ, ਚਾਹੇ ਇਕੱਲੇ ਹੀ ਬਹਿ ਕੇ ਰੱਬ ਦੇ ਗੁਣਾਂ ਦੀ ਵਿਚਾਰ ਕਰਿਆ ਕਰ, ਸੱਚ ਦੀ ਸੰਗਤ ਕਰਨੀ ਸਿਰੇ ਦਾ ਕਰਮ ਹੈ, ਇਹਦੂ ਉੱਪਰ ਕੱਖ ਨਹੀਂ। ਇਹ ਹੈ ਦਿਮਾਗ ਖੋਲ੍ਹਣਾ, ਵੀ ਚਾਹੇ 5-7 ਬੰਦੇ ਬਹਿ ਜਾਇਆ ਕਰੋ, ਸਿਰੇ ਦਾ ਕੰਮ ਹੈ। ਜਦੋਂ ਇਸ ਇੱਕ ਦੂਜੇ ਨਾਲ ਸਵਾਲ ਜਵਾਬ ਕਰਿਆ ਕਰੋ, ਵੀ ਬਾਣੀ ਚ ਐਂ ਲਿਖਿਆ ਤਾਂ ਮਤਲਬ ਕੀ ਬਣਿਆ, ਐਂ 5-7 ਬੰਦੇ ਬੈਠੋ, ਸਿਰੇ ਦਾ ਕੰਮ ਹੈ। ਅਸਲ ਵਿੱਚ ਬਚਾ ਸੱਚ ਨੂੰ ਸਮਝਣਾ, ਵਿਚਾਰ ਕਰਨੀ, ਇਹ ਤੋਂ ਉੱਪਰ ਕੁਛ ਨਹੀਂ, ਸਿਰੇ ਦਾ ਕੰਮ ਇਹ ਹੈ। ਤੇ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ, ਸੁਣੋ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਬਸ ਜਿਹਨੇ ਪਹਿਲਾਂ ਚੰਗੇ ਕਰਮ ਕਰਕੇ ਚੰਗੇ ਲੇਖ ਲਿਖੇ ਹੈ ਉਹੀ ਇਹ ਚੀਜ਼ ਪ੍ਰਾਪਤ ਕਰ ਸਕਦਾ। ਕੱਲ ਲੇਖ ਲਿਖਣ ਦੇ ਟੌਪਿਕ ਤੇ ਗੱਲ ਹੋਈ ਸੀ, ਸੋ ਅਗਲੀਆਂ ਲਾਸਟ ਪੰਕਤੀਆਂ ਜਿਹੜੀਆਂ ਸੁਣੋ, ਗੁਰੂ ਜੀ ਜਾਣਗੇ ਫਿਰ ਚੱਲਦਾ ਪਾਵਾਂਗੇ, ਮੈਂ ਸਾਰਿਆਂ ਨੂੰ ਬੇਨਤੀ ਹੈ, ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰੇ ਜਾਵਾਂਗੇ, ਕਾਹਲ ਨਹੀਂ ਕਰਨੀ, ਟਕਾ ਬਣਾ ਕੇ ਰੱਖਿਓ ਸਿੰਘੋ, ਟਕਾ ਬਣਾ ਕੇ ਰੱਖਿਓ, ਹਿਲਜੁਲ ਨਾ ਹੋਵੇ ਬਿਲਕੁਲ। ਆਓ ਲਾਸਟ ਪੰਕਤੀਆਂ ਸੁਣੋ, ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਬਸ ਤੇਰੀ ਕੀਰਤੀ ਦੇ ਵਿੱਚ ਤੇਰੇ ਸੇਵਕ ਦਾ ਮਨ ਲੱਗਿਆ ਹੋਇਆ ਹੈ, ਤੇਰਾ ਸੇਵਕ ਇਹਦੇ ਵਿੱਚ ਰੰਗਿਆ ਜਾਂਦਾ, ਤੇਰੇ ਨਾਲ ਜੁੜ ਕੇ ਪਰਮਾਤਮਾ ਨਾਲ ਜੁੜ ਕੇ ਤੇਰਾ ਸੇਵਕ ਮਸਤ ਰਹਿੰਦਾ। ਆ ਬਾਕੀ ਦੇ ਸਾਰੇ ਪੁੱਠੇ ਕੰਮ ਇਹਨੂੰ ਨਹੀਂ ਚੰਗੇ ਲੱਗਦੇ, ਤੇਰੇ ਸੇਵਕ ਨੂੰ ਨਹੀਂ ਚੰਗੇ ਲੱਗਦੇ, ਤੇਰੀ ਕੀਰਤੀ ਸੁਰਤ ਕਰਕੇ ਕਰਦਾ, ਹਰ ਵੇਲੇ ਤੈਨੂੰ ਧਿਆਨ ਚ ਰੱਖਦਾ, ਤੇਰੇ ਨਾਲ ਜੁੜਿਆ ਰਹਿੰਦਾ, ਤੇਰਾ ਸੇਵਕ ਹੋਰ ਕੁਛ ਨਹੀਂ ਮੰਗਦਾ। ਸੋ ਆ ਸਾਰੇ ਕੰਮ ਛੱਡੋ ਪੁੱਠੇ ਸਿੱਧੇ, ਜਿਹੜਾ ਵੀ ਕਰਦਾ ਉਹ ਸਾਡਾ ਨਹੀਂ ਕੁਛ ਲੱਗਦਾ, ਸਾਡੇ ਲਈ ਤੇ ਸਤ ਸੰਗਤ ਕਰਨੀ, ਵਿਚਾਰ ਕਰਨੀ, ਗੁਰਬਾਣੀ ਪੜ੍ਹਨੀ ਤੇ ਗੁਰੂ ਸਾਹਿਬ ਤੋਂ ਅਕਲ ਲੈਣੀ, ਅਸੀਂ ਗੁਰਦੁਆਰੇ ਅਕਲ ਲੈਣ ਆਉਂਦੇ ਹਾਂ, ਝੋਲੀ ਨਹੀਂ, ਆਹ ਖੋਲੋ ਦਿਮਾਗ, ਇਹਦੇ ਚ ਪਾਓ ਜੀ ਜੋ ਪਾਉਣਾ ਗੁਰੂ ਨੇ ਇਹਦੇ ਚ ਪਾਉਣਾ, ਇਹਦੇ ਚ ਬਸ ਇਹਨੂੰ ਖੋਲੀਏ, ਦਿਮਾਗ ਵਿਕਸਿਤ ਹੋਵੇ, ਮਾਈਂਡ ਡਿਵੈਲਪ ਹੋਵੇ, ਬਸ ਫਿਰ ਆਨੰਦ ਬਣੇਗਾ, ਸਾਰਾ ਕੁਝ ਹੀ ਠੀਕ ਹੁੰਦਾ ਤੁਰਿਆ ਜਾਣਾ। ਸੋ ਅੱਜ ਕੱਲ੍ਹ ਜਿਹੜੇ ਬਹੁਤੇ ਬੰਦੇ ਹੈ ਉਹ ਦਿਮਾਗ ਖੋਲਣਾ ਨਹੀਂ ਚਾਹੁੰਦੇ। ਅਗਲਾ ਕਹਿੰਦਾ ਬੰਦਾ ਕਮਲਾ ਜਿਹਾ, ਬੂਝੜ ਜਿਹਾ ਬਣ ਕੇ, ਦੌਰ ਭੌਰ ਜਿਹਾ ਹੋ ਕੇ ਤੁਰਿਆ ਫਿਰੇ, ਜਿਵੇਂ ਕਹੀਏ ਬਸ ਉਵੇਂ ਕਰੀ ਚੱਲੇ, ਭੇਡ ਬਣਿਆ, ਜਿੱਧਰ ਨੂੰ ਮਰਜ਼ੀ ਭੇਡ ਨੂੰ ਕੰਨ ਤੋਂ ਫੜ ਕੇ ਲੈ ਜਾਓ, ਭੇਡ ਉੱਧਰ ਹੀ ਤੁਰ ਜਾਂਦੀ ਹੈ। ਭੇਡਾਂ ਵਰਗਾ ਬੰਦਾ ਹੋਵੇ ਬਸ, ਮਗਰ ਮਗਰ ਫਿਰਦਾ ਰਵੇ, ਸਵਾਲ ਜਵਾਬ ਕੋਈ ਨਾ ਕਰੇ, ਤਰਕ ਕੋਈ ਨਾ ਕਰੇ, ਕੁਐਸਚਨ ਕੋਈ ਨਾ ਪੁੱਛੇ, ਕਿਉਂ ਇਹ ਤੇ ਕਵੇ ਹੀ ਨਾ ਨਾ, ਬਸ ਮਗਰ ਮਗਰ ਤੁਰਿਆ ਰਿਹਾ। ਤੇ ਫਿਰ ਸਾਡੇ ਵਾਲੇ ਸਮਝਾਇਆ ਪਤਾ ਸਾਨੂੰ ਕੀ ਕਿਹਾ, ਨਾ ਭਾਈ ਸ਼ਰਧਾ ਹੋਣੀ ਚਾਹੀਦੀ ਹੈ, ਬਸ ਬਸ ਚੁੱਪ ਕਰਕੇ ਮੰਨੀ ਚੱਲੋ, ਐ ਨਹੀਂ ਹੁੰਦਾ, ਐ ਨਹੀਂ ਹੁੰਦਾ, ਗਲਤ ਗੱਲ ਗਲਤ ਹੁੰਦੀ ਹੈ, ਸਹੀ ਗੱਲ ਉੱਤੇ ਤੇ ਬੰਦਾ ਤਰਕ ਕਰਦਾ ਹੀ ਨਹੀਂ। ਮੈਂ ਬਹੁਤ ਵਾਰੀ ਬੇਨਤੀ ਕੀਤੀ, ਅੱਜ ਕੱਲ੍ਹ ਸਾਨੂੰ ਵੀ ਕੀ ਕਹਿਣਗੇ ਨਾ ਵੀ ਇਹ ਜੀ ਤਰਕਾਂ ਬਹੁਤੀਆਂ ਕਰਦੇ ਆ ਜੀ, ਡਾਊਟ ਸ਼ੰਕੇ ਕਰਦੇ, ਇਦਾਂ ਕਹਿੰਦੇ ਨੇ ਕਈ। ਹੁਣ ਸ਼ੰਕਾ ਕਿਵੇਂ ਕਰੋਗੇ? ਸੁਣੋ, ਜੇ ਕੋਈ ਬੰਦਾ ਤੁਹਾਡੇ ਚ ਬਹਿ ਕੇ ਐਂ ਕਵੇ ਵੀ ਮੈਂ ਗਿਆ ਜੀ ਦਿੜਬੇ ਤੋਂ ਸੰਗਰੂਰ, ਕਿੰਨੇ ਚਿਰ ਚ? ਅੱਧੇ ਘੰਟੇ ਚ ਪਹੁੰਚ ਗਿਆ, ਆਪਾਂ ਕਹਾਂਗੇ ਠੀਕ ਗੱਲ ਹੈ, ਵੀ ਅੱਧਾ ਘੰਟਾ ਲੱਗ ਜਾਂਦਾ। ਜੇ ਅਗਲਾ ਕਵੇ ਵੀ 15 ਮਿੰਟ ਚ ਪਹੁੰਚ ਗਿਆ ਮੈਂ, ਫਿਰ ਥੋੜਾ ਜਿਹਾ ਆਪਣੇ ਦਿਮਾਗ ਤੇ ਵਜਨ ਜਿਹਾ ਪਊ ਵੀ ਬੰਦਾ ਰਾਤ ਨੂੰ ਗਿਆ ਹੋਣਾ, ਸਪੀਡ ਵੀ ਜ਼ਿਆਦਾ ਹੋਊ ਗੱਡੀ ਦੀ, 150 ਤੇ ਗਿਆ ਹੋਣਾ, 15 ਮਿੰਟ ਚ ਹੀ ਪਹੁੰਚ ਗਿਆ ਦਿੜਬੇ ਤੋਂ ਸੰਗਰੂਰ। ਤੇ ਜੇ ਅਗਲਾ ਐਂ ਕਵੇ ਵੀ 3 ਮਿੰਟ ਲੱਗੇ ਮੈਨੂੰ, ਮੈਂ 12 ਵਜੇ ਤੁਰਿਆ ਤੇ 12:03 ਮਿੰਟ ਤੇ ਆਪਾਂ ਸੰਗਰੂਰ, ਤੇ ਫਿਰ ਆਪਾਂ ਕਹਾਂਗੇ ਵੀ ਕਿਉਂ ਛੱਡੀ ਜਾਂਦਾ ਹੈ ਆਖੋ ਸਤਨਾ, ਵੀ ਕਿਉਂ ਛੱਡੀ ਜਾਂਦਾ ਯਾਰ ਤੂੰ ਐਵੇਂ। ਤੇ ਜੇ ਅਗਲਾ ਇਹ ਰੌਲਾ ਪਾ ਦੇ, ਹਾਏ ਤਰਕਾਂ ਕਰਦੇ ਐ, ਹਾਏ ਗਲਤ ਗੱਲਾਂ ਕਰਦੇ ਐ, ਵੀ ਤੂੰ ਇਹੋ ਜਿਹੀਆਂ ਗੱਲਾਂ ਗਲਤ ਤੇ ਤੂੰ ਕੀਤੀ ਐ, ਤੇਰੀ ਗਲਤ ਗੱਲ ਤੇ ਤਰਕ ਕੀਤੀ ਐ, ਸਹੀ ਗੱਲ ਤੇ ਤਰਕ ਥੋੜਾ ਕਰਦੇ ਐ। ਤਾਂ ਕਰਕੇ ਭਾਈ ਆ ਜਿਹੜੇ ਛੱਡੀ ਗਏ ਨੇ ਨਾ ਬਾਬੇ, ਕਈ ਐਵੇਂ ਛੱਡੀ ਜਾਂਦੇ, ਐ ਹੋ ਗਿਆ, ਐ ਹੋ ਗਿਆ, ਬੰਦਾ ਹੀ ਸਵਾਹ ਬਣ ਗਿਆ, ਬਸ ਬੰਦੇ ਉੱਡ ਗਏ ਜੀ ਐ। ਉਹ ਫਿਰ ਜਦੋਂ ਆਪਣੇ ਵਰਗੇ ਐ ਕਹਿੰਦੇ ਵੀ ਐ ਕਿਵੇਂ, ਫਿਰ ਕਹਿੰਦੇ ਹਾਏ ਤਰਕਾਂ ਕਰਦੇ ਐ, ਵੀ ਭਾਈ ਤੁਸੀਂ ਛੱਡਣੀਆਂ ਛੱਡ ਦਿਓ, ਅਸੀਂ ਤਰਕਾਂ ਛੱਡ ਦੇਵਾਂਗੇ, ਆਖੋ ਸਤਨਾਮ। ਹੁਣ ਜੇ ਬੰਦਾ ਐਂ ਛੱਡ ਦਵੇ, ਸਿੱਧੀ ਗੱਲ ਕਹਿਣੀ ਸ਼ੁਰੂ ਕਰ ਦਵੇ, ਬੰਦਾ ਕਵੇ ਅੱਧੇ ਘੰਟੇ ਚ ਪਹੁੰਚਿਆ ਸੀ ਯਾਰ, ਸੱਚ ਤੇ ਇਹ ਵੀ ਮੈਨੂੰ ਤੇ ਅੱਧਾ ਘੰਟਾ ਲੱਗ ਗਿਆ ਸੀ, ਮੈਂ ਤੇ ਐਵੇਂ ਫੁਕਰੀ ਚ ਕਹਿਤਾ ਵੀ ਮੈਂ 3 ਮਿੰਟ ਚ ਪਹੁੰਚ ਗਿਆ, ਨਾ ਯਾਰ ਅੱਧਾ ਘੰਟਾ ਲੱਗ ਗਿਆ ਸੀ, ਬਸ ਆਪਾਂ ਚੁੱਪ ਕਰ ਜਾਾਂਗੇ। ਤਾਂ ਕਰਕੇ ਕਈ ਬੰਦੇ ਨਾ ਜਿਨ੍ਹਾਂ ਨੇ ਅੱਜ ਤੱਕ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ, ਇਹੋ ਜਿਹੇ ਕਪੌੜ ਛੱਡੇ ਐ, ਤੇ ਜਦੋਂ ਅੱਜ ਕੱਲ੍ਹ ਕਈ ਪ੍ਰਚਾਰਕ ਕਹਿੰਦੇ ਆ ਫਿਰ ਉਹ ਪਿੱਟ ਸਿਆਪਾ ਪਾ ਲੈਂਦੇ ਆ, ਇਹ ਜੀ ਸਾਡੇ ਤੇ ਤਰਕ ਕਰਦੇ ਆ। ਨਾ ਭਾਈ, ਕੋਈ ਸੱਚ ਤੇ ਤਰਕ ਕੀਤੀ ਜਾ ਹੀ ਨਹੀਂ ਸਕਦੀ, ਸੱਚ ਤੇ ਕਦੇ ਸਵਾਲ ਹੁੰਦਾ ਹੀ ਨਹੀਂ, ਕੋਈ ਸਵਾਲ ਨਹੀਂ ਸੱਚ ਤੇ, ਗੁਰਬਾਣੀ ਦੇ ਸੱਚ ਤੇ ਕੋਈ ਸਵਾਲ ਨਹੀਂ। ਗਲਤ ਬਲਤ ਗੱਲਾਂ ਕਰਦੇ ਆ ਜਦੋਂ ਫਿਰ ਸਟੇਜ ਤੇ ਦੱਸੀ ਦੀਆਂ, ਦੱਸਦੇ ਕਿਉਂ ਆ? ਅਵੇਅਰਨੈਸ ਹੋਵੇ, ਨੌਜਵਾਨ ਸੁਣਦੇ ਆ, ਕਿੰਨੇ ਬੱਚੇ ਆਉਂਦੇ ਆ ਉਹਨਾਂ ਦਾ ਦਿਮਾਗ ਕੰਮ ਕਰਨ ਲੱਗੇ, ਉਹ ਵੀ ਗਲਤ ਨੂੰ ਗਲਤ ਕਹਿਣ ਲੱਗਣ, ਠੀਕ ਨੂੰ ਠੀਕ ਕਹਿਣ ਲੱਗਣ, ਦਿਮਾਗ ਖੁੱਲੇ ਸਾਡਾ, ਤਾਂ ਇਦਾਂ ਦੀਆਂ ਗੱਲਾਂ ਸਟੇਜਾਂ ਤੇ ਕਰੀ ਦੀਆਂ। ਤਾਂ ਕਰਕੇ ਰੌਲਾ ਪਾਉਣ ਵਾਲੇ ਵੇਖੋ ਜੀ, ਤਰਕਾਂ ਕਰਦੇ ਕੋਈ ਤਰਕ ਨਹੀਂ ਪਾਈ। ਸੋ ਇਸ ਕਰਕੇ 3 ਦਿਨ ਆਪਨੇ ਬਹੁਤ ਪਿਆਰ ਨਾਲ ਹਾਜ਼ਰੀ ਭਰੀ ਹੈ, ਬੜਾ ਧੰਨਵਾਦ ਹੈ। ਇਲਾਕੇ ਦੇ ਵਿੱਚ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਜਿਹੜਾ ਦਿੜਬੇ ਦਾ ਬਣਿਆ ਹੈ, ਕਈ ਨੌਜਵਾਨ ਪਿੰਡਾਂ ਵਿੱਚ ਪ੍ਰੋਗਰਾਮ ਕਰਦੇ ਆ, ਸਾਰੇ ਦਲ ਦੇ ਜਿੰਨੇ ਮੈਂਬਰ ਨੇ ਉਹਨਾਂ ਦਾ ਧੰਨਵਾਦ ਹੈ। ਤੇ ਬਾਕੀ ਤਕੜੇ ਹੋ ਕੇ ਸਿੰਘੋ ਕਰਾਇਆ ਕਰੋ ਪ੍ਰੋਗਰਾਮ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜਿੱਥੇ ਵੀ ਕਿਤੇ ਸਮਾਂ ਲੱਗੇ। ਕੱਲ੍ਹ ਤੋਂ ਮੋਗੇ ਸ਼ਹਿਰ ਵਿੱਚ ਦੀਵਾਨ ਸ਼ੁਰੂ ਹੋਣੇ ਆ, 3 ਦਿਨ ਦਾ ਪ੍ਰੋਗਰਾਮ ਹੈ ਮੋਗੇ ਅਨਾਜ ਮੰਡੀ ਵਿੱਚ। ਜਿਹੜੀ ਸੰਗਤ ਲਾਈਵ ਟੈਲੀਕਾਸਟ ਸੁਣਦੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਮੋਗੇ ਦੇ ਇਲਾਕੇ ਵਿੱਚ ਸੰਗਤ ਸੁਣਦੀ ਹੈ, ਲੁਧਿਆਣੇ ਮੋਗੇ ਦਾ ਏਰੀਆ, ਉਹ 3 ਦਿਨ ਜ਼ਰੂਰ ਮੋਗੇ ਵਿੱਚ ਪਹੁੰਚਣ। ਉੱਥੇ ਬੜਾ ਕਈਆਂ ਨੇ ਰੌਲਾ ਪਾਇਆ, ਡੀਸੀ ਦਫ਼ਤਰ ਵੀ ਜਾ ਕੇ ਆਏ ਜੀ, ਗਲਤ ਪ੍ਰਚਾਰ ਕਰਦੇ ਆ ਜੀ, ਉਹੀ ਬਾਬੇ ਲੜੀਆਂ ਲੁੜੀਆਂ ਲਾਉਂਦੇ ਆ ਜਿਹੜੇ 100-100 ਪਾਠ ਇਕੱਠਾ ਰੱਖਦੇ ਆ, ਬਿਜ਼ਨਸ ਕਰਦੇ ਆ ਜਿਹੜੇ ਧੰਦਾ, ਉਹਨਾਂ ਨੇ ਬਥੇਰਾ ਰੌਲਾ ਪਾਇਆ ਜੀ ਸਾਡੇ ਜੀ ਗਲਤ ਪ੍ਰਚਾਰ ਕਰਦੇ ਆ। ਗਲਤ ਪ੍ਰਚਾਰ ਇਹ ਹੈ ਵੀ ਆਪਾਂ ਕਹਿੰਦੇ ਹਾਂ ਵੀ ਸਹਿਜ ਪਾਠ ਆਪ ਕਰਿਆ ਕਰੋ, ਬਾਣੀ ਆਪ ਪੜਿਆ ਕਰੋ, ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਕਰੋ ਸਿੱਖੋ, ਅੱਖਾਂ ਖੁੱਲਣ। ਆਪ ਪਾਠ ਕਰੋ, ਧਰਮ ਨੂੰ ਧੰਦਾ ਨਾ ਬਣਾਓ। ਧਰਮ ਧੰਦਾ ਨਹੀਂ, ਆਪ ਬਾਣੀ ਪੜੋ। ਤੇ ਜਾਂ ਫਿਰ ਚੰਗਾ ਪਾਠੀ ਕੋਈ ਰੱਖੋ ਤੇ ਚੰਗੇ ਪਾਠੀ ਨੂੰ ਕਹੋ ਵੀ ਲਓ ਭਾਈ ਸਾਹਿਬ 5000 ਰੁਪਈਆ, 20 ਦਿਨ ਸਾਡੇ ਘਰੇ ਰਹਿ ਕੇ ਸਾਨੂੰ 2 ਘੰਟੇ ਸਵੇਰੇ 2 ਘੰਟੇ ਸ਼ਾਮ ਬਾਣੀ ਸੁਣਾਓ, ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੋ। ਤੇ ਚਾਹੇ ਆਪ ਸਹਿਜ ਪਾਠ ਕਰੋ, ਧਰਮ ਦੇ ਨਾਂ ਤੇ ਧੰਦਾ ਨਾ ਚੱਲੇ। ਸੋ ਇਸ ਗੱਲ ਤੇ ਜ਼ਰੂਰ ਕਹੀਦਾ ਵੀ ਜਿਹੜੇ ਧੰਦਾ ਬਣਾਈ ਬੈਠੇ ਆ ਧਰਮ ਨੂੰ ਤੇ ਬਾਣੀ ਨੂੰ ਆਪ ਪੜੋ। ਸੋ ਮੋਗੇ ਇਲਾਕੇ ਦੇ ਵਿੱਚ, ਮੋਗੇ ਸ਼ਹਿਰ ਵਿੱਚ ਕੱਲ੍ਹ ਤੋਂ ਦੀਵਾਨ ਸ਼ੁਰੂ ਹੋਣੇ ਆ ਤੇ ਵੱਧ ਚੜ੍ਹ ਕੇ ਉੱਥੇ ਪਹੁੰਚ ਕੇ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਆਪਾਂ ਹਾਜ਼ਰੀ ਭਰੀਏ। ਸੋ ਬਾਕੀ ਭਾਈ ਜਿਹੜੇ ਬੰਦਿਆਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਉਹ ਤੇ ਚੀਕਾਂ ਮਾਰਦੇ ਹੀ ਹੈ ਵੀ ਲੋਕ ਸਾਡੇ ਤੋਂ ਪਾਠ ਨਹੀਂ ਕਰਾਉਣਗੇ। ਅਗਲੇ ਜੇ ਆਪ ਪਾਠ ਕਰਨ ਲੱਗ ਗਏ ਸਾਡੇ ਤੋਂ ਪਾਠ ਕਿੰਨੇ ਕਰਾਉਣਾ, ਅਗਲਾ ਇਦਾਂ ਸੋਚਦਾ। ਪਰ ਜਿਹੜੇ ਬੰਦੇ ਜਿਹੜੇ ਪਾਠੀ ਬਾਣੀ ਪੜ੍ਹਨ ਵਾਲੇ ਆ, ਸਮਝਦਾਰ ਹੈ, ਉਹ ਕਹਿੰਦੇ ਭਾਈ ਸਾਡੀ ਰੋਜੀ ਰੋਟੀ ਤੇ ਚੱਲਦੀ ਹੋਈ ਰਹਿਣੀ ਹੈ, ਆਪ ਪਾਠ ਕਰਨ ਦੋ, ਆਪ ਬਾਣੀ ਪੜ੍ਹਨ ਦੋ, ਸਹਿਜ ਪਾਠ ਆਪ ਕਰਨ ਸਾਰੇ। ਤਾਂ ਕਰਕੇ ਇੱਕ ਗੱਲ ਹੋਰ, ਆਪਣੇ ਨਾ ਸਹਿਜ ਪਾਠ ਆਰੰਭ ਕਰਨ ਵਾਸਤੇ ਵੀ ਬੇਨਤੀ ਹੈ, ਜਿਹੜਾ ਸੁਣੋ, ਜਿਹੜਾ ਨਾ ਇੱਕ ਤੇ ਗੁਰਦੁਆਰਾ ਨੌਵੇਂ ਪਾਤਸ਼ਾਹ ਦਾ ਅਸਥਾਨ ਹੈ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਸੀ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬੁੱਧਵਾਰ, ਆ ਜਿਹੜਾ ਬੁੱਧਵਾਰ ਆਏਗਾ, ਇਸ ਬੁੱਧਵਾਰ ਸਾਡੀ ਟੀਮ ਆਏਗੀ, ਸਹਿਜ ਪਾਠ ਕਰਾਉਣ ਵਾਲੇ ਸਿੰਘ ਜਿਹੜੇ ਵੀਰ ਨੇ ਉਹ ਆਉਣਗੇ। ਕੱਲ ਨੂੰ ਤੇ ਪਰਸੋਂ ਐਤਵਾਰ ਹੈ, ਐਤਵਾਰ ਵਾਲੇ ਦਿਨ ਉਹਨਾਂ ਨੇ ਜਾਣਾ ਹੈ ਹਠੂਰ ਦੀਵਾਨ ਲੱਗੇ, ਉੱਥੇ ਸਹਿਜ ਪਾਠ ਕਰਾਉਣ ਜਾਣਾ ਤੇ ਬੁੱਧਵਾਰ ਵਾਲੇ ਦਿਨ ਤੁਹਾਡੇ ਕੋਲ ਆਉਣਗੇ, ਪੋਥੀਆਂ ਲੈ ਕੇ ਆਉਣਗੇ, ਕੋਈ ਪੈਸਾ ਨਹੀਂ, ਫ੍ਰੀ ਪੋਥੀਆਂ ਦੇ ਕੇ ਜਾਣਗੇ। ਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਭਾਗ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ, ਤੇ ਅੱਗੇ ਵੀ ਸਹਿਜ ਪਾਠ ਕਈ ਸਿੰਘ ਘਰਾਂ 'ਚ ਕਰਦੇ ਆ, ਭੈਣਾਂ ਵੀ ਕਰਦੀਆਂ ਕਈ। ਤੇ ਤੁਹਾਨੂੰ ਬੇਨਤੀ ਹੈ ਵੀ ਜਿਵੇਂ ਅੱਜ ਅੰਮ੍ਰਿਤ ਛਕਣ ਵਾਲੇ ਵੱਧ ਤੋਂ ਵੱਧ ਤਿਆਰ ਹੋਏ ਹੋ, ਉਦਾਂ ਹੀ ਸਹਿਜ ਪਾਠ ਕਰਨ ਵਾਲੇ ਤਿਆਰ ਹੋ। ਵੇਖੋ ਸਿਆਲ ਦਾ ਮੌਸਮ ਹੈ, ਰਾਤਾਂ ਲੰਮੀਆਂ, ਬੰਦਾ ਜੇ ਸ਼ਾਮ ਨੂੰ ਵੀ ਘੰਟਾ ਲਾ ਲਏ, ਸਵੇਰੇ ਉੱਠ ਕੇ ਵੀ ਘੰਟਾ ਲਾ ਲਵੇ, 3-4 ਮਹੀਨਿਆਂ 'ਚ ਤੁਸੀਂ ਸਹਿਜ ਪਾਠ ਕਰ ਦੇਣਾ ਤੇ ਕਾਲ ਕੋਈ ਹੈ ਨਹੀਂ, ਭਾਵੇਂ 1 ਸਾਲ 'ਚ ਕਰ ਦਿਓ। 5 ਕੰਗ ਰੋਜ਼ ਪੜੋ ਤੇ 10 ਮਿੰਟ ਲੱਗਦੇ ਆ, 10 ਮਿੰਟ ਤੇ ਕੱਢ ਹੀ ਸਕਦੇ ਆ ਰੋਜ਼, ਤੇ ਸਾਲ ਬਾਅਦ ਭੋਗ ਪੈ ਜੂ। ਬਸ 5-6 ਅੰਗ ਪੜ੍ਹ ਦਿਓ ਰੋਜ਼, 10 ਮਿੰਟ ਕੱਢੋ ਰੋਜ਼, ਭਾਈ 10 ਕੁ ਮਿੰਟ ਕੱਢ ਲਿਆ ਕਰੋ ਰੋਜ਼, ਅੱਧਾ ਘੰਟਾ ਕੱਢ ਲਓ ਫਿਰ ਤੇ ਬਹੁਤਾ ਹੀ ਵਧੀਆ। ਤੇ ਇੱਕ ਗੱਲ ਵੇਖੋ ਵੀ ਜਦੋਂ ਤੁਸੀਂ ਐਸ ਅਰਥ ਪੜ੍ਹਦੇ ਨੇ ਕਿੰਨਾ ਕੁਝ ਦਿਮਾਗ 'ਚ ਆਏਗਾ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ ਵੀ ਸਹਿਜ ਪਾਠ ਆਰੰਭ ਕਰਨ ਵਾਲੇ ਜਿਹੜੇ ਵੀਰ ਭੈਣਾਂ ਤਿਆਰ ਹੋਣ, 10 ਵਜੇ ਭਾਈ ਬੁੱਧਵਾਰ ਵਾਲੇ ਦਿਨ, 29 ਤਰੀਕ ਬੁੱਧਵਾਰ ਵਾਲੇ ਦਿਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਹੁੰਚ ਕੇ 10 ਵਜੇ ਸਹਿਜ ਪਾਠ ਆਰੰਭ ਕਰਿਓ। ਇੱਕੋ ਚੀਜ਼ ਲੈ ਕੇ ਆਇਓ, ਆਪਣਾ ਆਈ ਕਾਰਡ, ਕੋਈ ਆਧਾਰ ਕਾਰਡ ਹੁੰਦਾ ਜਾਂ ਕੋਈ ਹੋਰ ਵੀ ਪ੍ਰੂਫ ਹੋਵੇ ਨਾ, ਪੋਥੀ ਦੇਣੀ, ਅਗਲਾ ਕੋਈ ਬੇਅਦਬੀ ਕਰਦੇ ਮੁੜ ਕੇ ਪ੍ਰੋਬਲਮ ਖੜੀ ਹੋ ਜੇ ਵੀ ਭਾਈ ਆਈ ਕਾਰਡ। ਭੈਣਾਂ ਨੂੰ ਵੀ ਬੇਨਤੀ ਵੀ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰੋ, ਜਿਹੜੀਆਂ ਪੜ੍ਹੀਆਂ ਲਿਖੀਆਂ ਬੀਬੀਆਂ, ਅੱਜ ਦੀਆਂ ਭੈਣਾਂ ਬੱਚੀਆਂ ਤੇ ਸਾਰੀਆਂ ਪੜ੍ਹੀਆਂ ਹੋਈਆਂ ਸਾਡੀਆਂ, ਸਹਿਜ ਪਾਠ ਕਰਿਆ ਕਰੋ। ਜਿੱਥੇ ਇੰਨਾ ਕੁਝ ਪੜ੍ਹਦੇ ਆ ਅਸੀਂ, ਪੜੋ, ਡਰੋ ਨਾ। ਇੱਕ ਤੇ ਡਰਾਇਆ ਸਾਡੇ ਬੰਦਿਆਂ ਨੇ ਬਹੁਤ, ਹੱਥ ਨਾ ਲਾਈ, ਤੂੰ ਨੇੜੇ ਨਾ ਜਾਈ, ਤੈਨੂੰ ਪਾਪ ਚੜ੍ਹ ਜੂ, ਤੂੰ ਮਾੜਾ ਜਿਹਾ ਗਲਤ ਪੜ੍ਹਿਆ ਗਿਆ ਤੈਨੂੰ ਪਾਪ ਲੱਗ ਜੂ। ਦੁਨੀਆ 'ਚ ਕੋਈ ਬੰਦਾ ਇਦਾਂ ਦਾ ਨਹੀਂ ਜਿਹੜਾ ਕਵੇ ਮੈਂ 100% ਸਹੀ ਕਰਦਾ ਪਾਠ, ਕਿਤੇ ਨਾ ਕਿਤੇ ਲਗਾ ਮਾਤਰਾ ਅੱਖਰ ਕੋਈ ਗਲਤ ਹੋ ਜਾਂਦਾ ਤੇ ਪੜ੍ਹਦੇ ਸਮਝ ਆਊ, ਫਿਰ ਇਹੀ ਆਊ। ਹੁਣ ਟਰੈਕਟਰ ਸਾਨੂੰ ਕਿੱਥੇ ਸੀ ਸਾਡੇ ਕੋਲ, ਜਦੋਂ ਆ ਗਏ ਟਰੈਕਟਰ ਘਰਾਂ 'ਚ ਖੜੇ ਹੁੰਦੇ ਨੇ, ਅਗਲਾ ਕਿੱਥੇ ਟ੍ਰੇਨਿੰਗ ਲੈ ਕੇ ਆਏ ਹੋ ਤੁਸੀਂ, ਕਿੱਥੇ ਸਿੱਖਿਆ, ਆ ਘਰਾਂ 'ਚ ਖੜੇ ਸੀ, ਬਸ ਹੌਲੀ ਹੌਲੀ ਬੰਦਾ ਚਲਾਉਂਦਾ ਚਲਾਉਂਦਾ ਸਿੱਖ ਗਿਆ, ਐਈ ਮੋਟਰਸਾਈਕਲ ਸਿੱਖ ਜਾਂਦਾ ਅਗਲਾ, ਆ ਫੋਨ ਹੱਥਾਂ 'ਚ ਆ ਗਏ, ਅਨਪੜ੍ਹ ਬੰਦੇ ਆਪੇ ਹੀ ਸਿੱਖ ਗਏ। ਵੇਖੋ ਆ ਰਿਮੋਟ ਅਨਪੜ੍ਹ ਬੀਬੀ, ਆ ਬੀਬੀ ਆਪਣੇ ਵਾਲਾ ਨਾਟਕ ਉਹਦੀ ਕੱਢ ਕੇ ਲਾ ਰਹੀ, ਮੇਰੇ ਵਾਲਾ ਇਸ ਚੈਨਲ 'ਤੇ ਆਉਂਦਾ, ਨਾਲੇ ਅਨਪੜ੍ਹ ਹੈ ਬੇਬੇ, ਅਨਪੜ੍ਹ ਬੇਬੇ ਉਹਦੀ ਚਲਾ ਲੈਂਦੀ। ਵੇਖੋ ਤੇ ਬੰਦਾ ਐਈ ਸਿੱਖਦਾ ਹੈ ਨਾ, ਜਦੋਂ ਤੁਹਾਨੂੰ ਡਰਾਇਆ ਹੀ ਇੰਨਾ ਜਾਂਦਾ ਫਿਰ ਸਿੱਖੋਗੇ ਕਿਵੇਂ, ਬੰਦਾ ਲੱਗੂ ਨੇੜੇ ਕਿਵੇਂ। ਭਾਈ ਗਲਤ ਕਰਦਾ ਕਰਦਾ ਠੀਕ ਕਰਨਾ ਸ਼ੁਰੂ ਹੋ ਜੂ, ਹੁਣ ਐਤਕੀ ਥੋੜਾ ਜਿਹਾ ਹੋਇਆ, ਅਗਲੀ ਵਾਰੀ ਹੋਰ ਪਾਠ ਚਲੰਤ ਹੋ ਜਾਣਾ, ਤੀਜੀ ਵਾਰੀ ਹੋਰ ਹੋ ਜਾਣਾ, ਐ ਐ ਪਾਠ ਹੌਲੀ ਹੌਲੀ ਸਮਝ ਆਉਣ ਲੱਗ ਜਾਣੀ, ਅੱਖਾਂ ਖੁੱਲ ਜਾਣਗੀਆਂ। ਸਾਰੇ ਭੈਣ ਭਰਾ ਆਪਾਂ ਤਕੜੇ ਹੋ ਕੇ ਕਰੀਏ, ਡਰਦੇ ਕਿਉਂ, ਕਰਦਿਆਂ ਕਰਦੇ ਹੀ ਸਹੀ ਹੋਊ ਫਿਰ। ਜੰਮਦਾ ਹੀ ਕੋਈ ਪਾਠੀ ਸੀ? ਆ ਜਿੰਨੇ ਪਾਠੀ ਨੇ ਚੰਗੇ ਕਦੇ ਤੇ ਗਲਤ ਕਰਦੇ ਸੀ, ਚੰਗੇ ਬਣ ਗਏ ਹੌਲੀ ਹੌਲੀ। ਇਦਾਂ ਹੀ ਹੌਲੀ ਹੌਲੀ ਪਾਠ ਸਮਝ ਸਮਝ ਕੇ ਕਰੋਗੇ ਤੇ ਲੱਗ ਜਾਓਗੇ ਕਰਨ। ਭਾਈ ਸਾਰਿਆਂ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ ਵੀ ਜਿਨ੍ਹਾਂ ਨੇ ਪੋਥੀਆਂ ਲੈਣੀਆਂ ਨੇ ਉਹ ਭਾਈ 10 ਵਜੇ ਬੁੱਧਵਾਰ ਵਾਲੇ ਦਿਨ ਜ਼ਰੂਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਹੁੰਚ ਜਾਇਓ। ਆਈ ਕਾਰਡ ਆਪਣਾ ਨਾਲ ਲੈ ਕੇ ਆਇਓ, ਪੋਥੀਆਂ ਦੇ ਕੇ ਜਾਣਗੇ ਸਿੰਘ, ਪਾਠ ਕਰੋ ਤਕੜੇ ਹੋ ਕੇ। ਫਿਰ ਤੁਹਾਨੂੰ ਫੋਨ ਕਰਕੇ ਵੀ ਪੁੱਛਣਗੇ ਵੀ ਕਰਦੇ ਹੋ ਭਾਈ, ਕਿੱਥੇ ਕੁ ਪਹੁੰਚ ਗਿਆ ਤੇਰਾ ਸਹਿਜ ਪਾਠ? ਫਿਰ ਸਹਿਜ ਪਾਠ ਕਰਦੇ ਰਿਹੋ, ਤਕੜੇ ਹੋ ਕੇ ਕਰੋ। ਬਾਣੀ ਪੜ੍ਹੀਏ ਵੱਧ ਤੋਂ ਵੱਧ, ਘਰ ਘਰ ਗੁਰਬਾਣੀ ਦਾ ਪਹਿਰਾ ਲਾਈਏ, ਘਰ ਘਰ ਗੁਰਬਾਣੀ ਦੀਆਂ ਗੂੰਜਾਂ ਪੈਣ, ਅਕਲ ਆਵੇ। ਬਥੇਰੇ ਸਾਲ ਹੋ ਗਏ ਲੁੱਟ ਲੁੱਟ ਘਸੁੱਟ ਹੁੰਦੀ ਨੂੰ, ਹੁਣ ਅਕਲ ਵਾਲੇ ਬਣੇ ਬਣੇ। ਜਦੋਂ ਆਪਾਂ ਐਂ ਗੁਰਬਾਣੀ ਪੜ੍ਹੋਗੇ, ਬੱਚੇ ਵੇਖਣਗੇ, ਬੱਚੇ ਵੀ ਪੜ੍ਹਨਗੇ ਤੁਹਾਡੇ ਕੰਨੀ ਵੇਖ ਵੇਖ ਕੇ, ਪਿਓ ਪੜ੍ਹਦਾ ਹੈ, ਮਾਂ ਪੜ੍ਹਦੀ ਹੈ ਬਾਣੀ, ਤੁਹਾਡੇ ਕੰਨੀ ਵੇਖ ਕੇ ਬੱਚੇ ਵੀ ਪੜ੍ਹਦੇ। ਇਸ ਕਰਕੇ ਆਓ ਤਕੜੇ ਹੋ ਕੇ ਗੁਰਬਾਣੀ ਨਾਲ ਜੁੜੀਏ, ਇਹਦੇ ਤੋਂ ਬਿਨਾਂ ਕੋਈ ਭਲਾ ਨਹੀਂ। ਤੇ ਇਸ ਕਰਕੇ ਸਤਿਗੁਰੂ ਦੀ ਬਾਣੀ ਦੇ ਲੜ ਆਪਾਂ ਕਿਉਂ ਲੱਗਣਾ? ਭਲਾ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਕਿਉਂ ਆਉਣਾ ਹੈ? ਸਾਨੂੰ ਅਕਲ ਆਵੇ, ਅਕਲ ਲੈਣ। ਜਿਹਨੂੰ ਆ ਗਈ ਉਹਨੂੰ ਆਉਣ ਦਾ ਫਾਇਦਾ ਹੋ ਗਿਆ, ਤੇ ਜਿਹਨੂੰ ਆਈ ਨਹੀਂ ਸਾਰੀ ਜ਼ਿੰਦਗੀ ਗੁਰਦੁਆਰੇ ਮੈਂ ਤੇ ਤੜਕੇ ਹੀ ਚਲਿਆ ਜਾਂਦਾ ਗੁਰਦੁਆਰੇ, ਅਕਲ ਅਜੇ ਆਈ ਨਹੀਂ, ਫਿਰ ਕੀ ਫਾਇਦਾ ਹੋਇਆ? ਜਿਉਣ ਦਾ ਚੱਜ ਤੇ ਅਜੇ ਆਇਆ। ਸਤਿਗੁਰ ਕੀ ਪ੍ਰਤੀਤ ਨਾ ਆਈ ਹੈ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। ਭਾਵੇਂ 100 ਗੇੜਾ ਲਾ ਦੇ ਭਾਈ, ਕੋਈ ਫਾਇਦਾ ਨਹੀਂ ਹੁੰਦਾ, ਪਰ ਗੁਰਬਾਣੀ ਨਾਲ ਜੁੜਨਾ ਜ਼ਰੂਰੀ ਹੈ। ਆਪ ਜੁੜੋ ਤਾਂ ਫਾਇਦਾ ਹੋਏਗਾ। ਸਰਬ ਸੰਗਤਾਂ ਦਾ ਧੰਨਵਾਦ। ਧੂਰੀ ਦੀਵਾਨ ਹੈ, ਨੇੜੇ ਹੀ ਪੈ ਜਾਂਦਾ, ਜਿਹੜੇ ਸੰਗਰੂਰ ਇਲਾਕੇ ਚੋਂ ਆਏ ਹੈ ਉੱਥੇ 4-5-6 ਦਿਨ ਦੇ ਦੀਵਾਨ ਹੈ, 4-5-6 ਦਸੰਬਰ ਦੁਪਹਿਰ ਦੇ ਦੀਵਾਨ ਸ਼ਹਿਰ ਧੂਰੀ ਵਿੱਚ ਨੇ, ਦਿਨ ਦੇ ਦੀਵਾਨ ਹੈ ਜੀ। 29-30-31 ਦਸੰਬਰ ਨਵਾਂ ਸਾਲ ਜਦੋਂ ਚੜ੍ਹਨਾ 31 ਨੂੰ, 29-30-31 ਦਸੰਬਰ ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਪ੍ਰੋਗਰਾਮ ਹੈ, 3 ਦਿਨ ਦਾ, 29-30-31 ਦਸੰਬਰ। ਉੱਥੇ ਵੀ ਜਿਨ੍ਹਾਂ ਕੋਲ ਸਮਾਂ ਹੋਵੇ, ਉਸ ਏਰੀਏ ਦੀ ਸੰਗਤ ਆਈ ਹੈ ਉਹਦੇ ਵਿੱਚ ਵੀ ਦਰਸ਼ਨ ਦੇਣੇ। ਗੁਜਰਾਂ ਪਿੰਡ ਦੇ ਕਹਿੰਦੇ ਸੀ ਸਿੰਘ, ਜਿਹੜਾ ਗੁਜਰਾਂ ਪਿੰਡ ਇੱਥੇ ਨੇੜੇ ਤੇੜੇ ਪੈਂਦਾ ਹੈ, ਉਹ ਮੈਂ ਕਿਹਾ ਸੀ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਟਾਈਮ ਸੈੱਟ ਹੋਏਗਾ, ਫਰਵਰੀ ਵਿੱਚ ਜਾਂ ਮਾਰਚ ਵਿੱਚ, ਜਿੱਥੇ ਕਿਤੇ ਠੀਕ ਲੱਗੇਗਾ ਆਪਾਂ ਉੱਥੇ ਵੀ ਪ੍ਰੋਗਰਾਮ ਰੱਖਾਂਗੇ। ਸੋ ਸਰਬ ਸੰਗਤਾਂ ਦਾ, ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ। ਇੱਕ ਹੋਰ ਬੇਨਤੀ ਹੈ, ਦਲ ਦੇ ਸਿੰਘਾਂ ਵੱਲੋਂ ਜੋ ਖੂਨ ਦੇ ਖੂਨ ਦਾਨ ਕਰਨ ਵਾਲੀ ਜਿਹੜੀ ਟੀਮ ਬਣਾਈ ਗਈ ਹੈ, ਉਹ ਕਹਿੰਦੇ ਵੀ ਜਿਹੜਾ ਸੰਗਰੂਰ ਹਸਪੀਟਲ ਹੈ ਉੱਥੇ ਲਿਸਟ ਲੱਗੀ ਹੋਏਗੀ, ਜੇ ਕਿਸੇ ਨੂੰ ਕੋਈ ਬਲੱਡ ਚਾਹੀਦਾ ਹੁੰਦਾ ਹੈ ਤੇ ਉੱਥੇ ਕੋਈ ਨਾ ਕੋਈ ਸਿੰਘ ਫਟਾਫਟ ਫੋਨ ਉੱਥੇ ਕਰ ਦਿਆ ਕਰਨਗੇ। ਜਿੱਥੇ ਕਿਤੇ ਵੀ ਦਲ ਦੇ ਮੈਂਬਰ ਹੋਣਗੇ, ਉਹ ਜਾ ਕੇ ਆਪ ਜਿਹੜਾ ਗਰੁੱਪ ਉਹਦੇ ਨਾਲ ਰਲਦਾ ਹੋਏਗਾ ਬਲੱਡ ਗਰੁੱਪ, ਉਹ ਸਿੰਘ ਜਾ ਕੇ ਆਪਣਾ ਬਲੱਡ ਡੋਨੇਟ ਕਰ ਦਿਆ ਕਰਨਗੇ। ਸੋ ਜੇ ਕਿਤੇ ਲੋੜ ਹੋਵੇ ਉਹ ਤੁਸੀਂ ਸੰਪਰਕ ਇਹਨਾਂ ਸਿੰਘਾਂ ਨਾਲ ਕਰ ਲਿਓ। ਸੋ ਸਾਰੀ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧਕ ਵੀਰਾਂ ਦਾ, ਸਾਰੇ ਦਲ ਦਾ, ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਤਕੜੇ ਹੋ ਕੇ ਸੇਵਾ ਕੀਤੀ, ਧੰਨਵਾਦ ਹੈ ਸਾਰਿਆਂ ਦਾ। ਸੋ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ ਸਾਡੇ ਜਥੇ ਦੇ ਨਾਲ। ਬਾਬਾ ਜੀ ਬਹੁਤ ਚਿਰ ਤੋਂ ਸਾਡੇ ਨਾਲ ਸਾਥ ਨਿਭਾਉਂਦੇ ਆ, ਪ੍ਰਚਾਰ ਦੀ ਸੇਵਾ ਕਰਦੇ ਆ ਇਲਾਕੇ ਦੇ ਵਿੱਚ ਵੀ। ਸੋ ਉਹਨਾਂ ਦਾ ਵੀ ਧੰਨਵਾਦ ਹੈ, ਤਿੰਨੇ ਦਿਨ ਜਿਨ੍ਹਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਹੈ। ਤੇ ਗੁਰੂ ਜੀ ਜਾਣਗੇ ਆਪਾਂ ਫਿਰ ਚਾਲਾ ਪਾਵਾਂਗੇ, ਸਤਿਗੁਰੂ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ ਚੱਲਾਂਗੇ। ਕਾਲ ਨਹੀਂ ਕਰਨੀ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਗੁਰੂ ਸਾਹਿਬ ਦਾ ਅਦਬ ਸਤਿਕਾਰ ਮੁੱਖ ਰੱਖਣਾ ਹੈ। ਸਤਿਗੁਰੂ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ। ਐਤਕੀ ਐਤਵਾਰ ਦਾ ਦੀਵਾਨ ਲੱਗਣਾ ਭਾਈ ਪਰਮੇਸ਼ਰ ਦੁਆਰ, ਅੱਗੇ ਸ਼ਨੀਵਾਰ ਦਾ ਪ੍ਰੋਗਰਾਮ ਹੁੰਦਾ ਰਾਤ ਦਾ, ਐਤਕੀ ਦਿਨ ਦਾ ਦੀਵਾਨ ਲੱਗਣਾ ਐਤਵਾਰ ਦਾ। ਮੇਰੇ ਖਿਆਲ 3 ਤਰੀਕ ਦਾ ਐਤਵਾਰ ਆਉਂਦਾ ਹੈ, ਪਹਿਲਾ ਐਤਵਾਰ। ਹਾਂ, ਸ਼ਨੀਵਾਰ ਦਾ ਦੀਵਾਨ ਹੋਇਆ ਕਰਦਾ ਰਾਤ ਦਾ, ਜਦੋਂ ਰਾਤ ਦੇ ਦੀਵਾਨ ਲਾਉਂਦੇ ਹਾਂ, ਜਦੋਂ 3 ਮਹੀਨੇ ਦੁਪਹਿਰ ਦਾ ਦੀਵਾਨ ਹੁੰਦਾ ਪਰਮੇਸ਼ਰ ਦੁਆਰ, ਜਨਵਰੀ ਦਸੰਬਰ ਵਿੱਚ, ਜਨਵਰੀ ਵਿੱਚ ਤੇ ਫਰਵਰੀ ਵਿੱਚ, ਇਹ ਪਹਿਲਾ ਐਤਵਾਰ ਜਿਹੜਾ ਵੀ ਆਵੇ। ਉਦੋਂ ਬਾਅਦ ਜਦੋਂ ਗਰਮੀਆਂ ਸਟਾਰਟ ਹੋ ਜਾਂਦੀਆਂ ਫਿਰ ਪਹਿਲਾ ਸ਼ਨੀਵਾਰ ਜਿਹੜਾ ਵੀ ਆਵੇ, ਜਿੰਨੀ ਤਰੀਕ ਆ ਜੇ ਪਹਿਲਾ ਸ਼ਨੀਵਾਰ, ਜਿੰਨਾ ਕੋਲ ਸਮਾਂ ਹੋਵੇ ਪਹੁੰਚ ਕੇ ਦਰਸ਼ਨ ਦੇਣੇ। 3 ਦਿਨ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਗੁਰੂ ਜੀ ਜਾਣਗੇ ਫਿਰ ਚਾਲਾ ਪਾਉਂਦੇ ਆ, ਆਓ ਸਾਰੇ ਰਲ ਮਿਲ ਕੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਸਤਿਗੁਰੂ ਅੱਗੇ ਅੱਗੇ ਜਾਣਗੇ ਫਿਰ ਜਾਣਾ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਦੂਰ ਬਹਿ ਗਏ ਸੀ ਆ ਕੇ, ਉਹ ਆਪਣੀ ਪ੍ਰੇਮ ਭੇਟਾ ਰੱਖ ਕੇ ਨਮਸਕਾਰ ਕਰ ਲਓ ਬਾਕੀ ਸਾਰੀ ਸੰਗਤ ਸਜੀ ਰਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਕੁਵੰਕਾਰ ਸਤਿਗੁਰ ਪ੍ਰਸਾਦ ਅਨੰਤ ਆਇਆ ਮੇਰੀ ਪਾਏ ਸਤਿਗੁਰ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਬਾਤਾਂ ਜਾ ਪਰਿਵਾਰ ਪਰੀਆਂ ਸਭ ਜਗਾ ਬਣਿਆ ਸਤਿਗੁਰ ਦਾ ਕਾਹੂ ਹਰੀ ਤੇਰਾ ਮਨ ਜੁਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਆਪਣਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਡੇ ਸਾਹਿਬ ਕਿਆ ਨਹੀਂ ਹਰਦੇ ਹਰ ਤਾਂ ਤੇਰਾ ਸਭ ਕੁਛ ਹੈ ਜਿਸਦੇ ਹੈ ਸੋਤਾਰੇ ਸਦਾ ਜਿੰਦ ਸਲਾਹ ਤੇਰੀ ਨਾਮ ਮਨ ਉਸਾਰੇ ਆਪ ਦੀ ਮਨ ਵਸਿਆ ਵਾਦੇ ਸ਼ਬਦ ਕਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਹਰਦੇ ਸਾਡਾ ਰਾਮ ਰਾਇਆ ਰਾਜੂ ਸਾਧ ਨਾਮ ਯਾਦਾ ਤੇਰਾ ਜਿਨ ਕੁੰਬਾ ਸਭ ਦਵਾਏ ਹਰ ਸਾਧ ਸੁਖਮਨੇ ਵਸਿਆ ਨਿਰ ਇੱਛਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰਵਿਰਤੋ ਜਿਸ ਨੇ ਆਏ ਵਡਿਆਇਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਧਾ ਰਾਮ ਰਾਇਆ ਰਾਜੂ ਵਾਜੇ ਪੰਥ ਸ਼ਬਦ ਜਿਤ ਕਰ ਸੁਭਾ ਕਰ ਹਰ ਸਵਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਵਾਸ ਕੀਤੇ ਕਾਲ ਪੰਡ ਕੁਮਾਰਿਆ ਹੋਰ ਕਰਮ ਪਾਇਆ ਤੁਧ ਜਿਤ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਕੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਮਹੰਤਰ ਪਾਇਆ ਉਤਰੇ ਸਗਲ ਵੇ ਸੂਰੇ ਰੋਗ ਸੰਭਾਰੇ ਸੁਣੀ ਸੱਚੀ ਬਾਣੀ ਸਾਨੂੰ ਸਾਧ ਭਏ ਸਸੇ ਪੂਰੇ ਗੁਰ ਤੇ ਜਾਣੀ ਮੇ ਮੁਨੀ ਕਹਤੇ ਪਵਿੱਤ ਸਤਿਗੁਰ ਰਹੇ ਆਤਮਰ ਪੂਰ ਬਿਨਵੰਤ ਮਨ ਕੇ ਚਰ ਲਾਗੇ ਵਾਜੇ ਅਨਹਦ ਪੂਰੇ ਅਗਣ ਗੁਰੂ ਪਾਣੀ ਪਿਤਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮਾ ਰਾਜ ਗੁਰਦਾਈ ਆਇਆ ਜਿਵੇਂ ਸਗਲ ਜਗ ਆਈਆਂ ਪੁਰਿਆਈਆਂ ਵਾਚੈ ਧਰਮ ਹਦੂ ਕਰਮੀਆਂ ਪੁਰਾਤਣੀ ਜਿਹੜੇ ਰਹਿ ਕੇ ਸਿਰ ਨਾਹੀ ਦਾਤਾ ਆਪਣਾ ਨਾਮ ਦੇਹੋ ਨਾਨਕ ਚਾਉਏ ਹੋ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।